ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋ ਵਾਹਿਗੁਰੂ ਸਾਹਿਬ ਜੀਓ ਜੈ ਜੈ ਜੈ ਤਵ ਸ੍ਰੀ ਜਗ ਸਾਈਂ ਨਮੋ ਨਮੋ ਤ੍ਰੈਲੋਕਨਰਾਈ ਨਮੋ ਨਮੋ ਭਗਤਨ ਦੁਖ ਖੰਡਨ ਜੈ ਜੈ ਜੈ ਧਰਨੀ ਕੇ ਮੰਡਨ ਜੈ ਜੈ ਜੈ ਤਾਪ ਸ੍ਰੀ ਜਗ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨੀ ਸੁੰਦਰ ਦੀ ਬਾਣ ਸਜ ਰਹੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਦਰ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਉਪਰੰਤ ਗੁਰਬਾਣੀ ਦਾ ਪਾਠ ਜਾਪ ਅਤੇ ਇਸੇ ਤਰ੍ਹਾਂ ਹੀ ਸਿੰਘੀ ਦੇ ਨਿਜਮਾ ਸਿੰਘ ਗੁਰਬਾਣੀ ਦਾ ਮਨੋਹਰ ਕੀਰਤਨ ਹੋਇਆ ਹੈ ਆਪ ਹਾਜ਼ਰੀਆਂ ਭਰੇ ਕੀਰਤਨ ਸਰਵਣ ਕਰਕੇ ਮਹਾਨੀ ਮਹਾਨ ਲਾਹਾ ਹਾਸਿਲ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ ਜੋ ਕਾਫੀ ਸਮੇਂ ਤੋਂ ਮੁੜ ਤੋਂ ਹੀ ਪ੍ਰਾਰੰਭ ਹੋਇਆ ਹੋਇਆ ਕੀਰਤਨ ਤੋਂ ਉਪਰੰਤ ਆਪਾਂ ਇਹ ਲੜੀਵਾਰ ਰੂਪ ਪ੍ਰਸੰਗ ਸੁਣਦੇ ਚਲੇ ਜਾ ਰਹੇ ਹਾਂ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਮੇਰ ਪਰਬਤ ਉੱਪਰ ਗਏ ਉੱਥੇ ਸਿੱਧਾਂ ਨਾਥਾਂ ਨਾਲ ਗਿਆਨ ਚਰਚਾ ਹੋਈ ਉਹਨਾਂ 'ਤੇ ਵਿਜੇ ਹਾਸਲ ਕਰਦੇ ਹੋਏ ਅੱਗੇ ਕਾਕਸਤਾਨ 'ਤੇ ਦੱਤਾਤਰੇ ਨੂੰ ਵੀ ਮਿਲੇ ਜਿਹੜੇ ਇਹਨਾਂ ਨੂੰ ਨਿਹਾਲ ਕਰਦੇ ਹੋਏ ਅੱਗੇ ਪ੍ਰਹਿਲਾਦਪੁਰੀ ਵੀ ਜਿੱਥੇ ਭਗਤ ਪ੍ਰਹਿਲਾਦ ਰਹਿ ਰਿਹਾ ਹੈ ਇਹਨੂੰ ਜਾ ਮਿਲੇ ਭਾਈ ਬਾਲਾ ਜੀ ਨੇ ਪ੍ਰਹਿਲਾਦ ਭਗਤ ਜੀ ਤੋਂ ਪੁੱਛ ਲਿਆ ਵੀ ਨਰਸਿੰਘ ਨੇ ਤੁਹਾਡੀ ਪ੍ਰਗਟ ਹੋ ਕੇ ਕਿਵੇਂ ਰੱਖਿਆ ਕੀਤੀ ਪਿਓ ਨੇ ਕਿਵੇਂ ਤੁਹਾਨੂੰ ਤੰਗ ਕੀਤਾ, ਉਹ ਭਾਵੇਂ ਪੁਰਾਣਾਂ ਵਿੱਚ ਪ੍ਰਸੰਗ ਲਿਖਿਆ ਹੋਇਆ, ਪਰ ਤੁਸੀਂ ਆਪਣੀ ਮੈਨੂੰ ਜਵਾਨੀ ਸੁਣਾਓ। ਜਿਵੇਂ ਭਗਤ ਪ੍ਰਹਿਲਾਦ ਜੀ ਨੇ ਨਰਸਿੰਘ ਰੂਪ ਵਿੱਚ ਪ੍ਰਗਟ ਹੋ ਕੇ ਰੱਖਿਆ ਕੀਤੀ, ਅਤੇ ਪਿਤਾ ਹਰਨਾਕਸ਼ ਵੱਲੋਂ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਗਏ, ਦੁੱਖ ਦਿੱਤੇ ਗਏ, ਉਹਨਾਂ ਦਾ ਭਗਤ ਜੀ ਨੇ ਸਾਰਾ ਹੀ ਵਰਣਨ ਕਰਕੇ ਪਾਲਾ ਜੀ ਨੂੰ ਸੁਣਾਇਆ। ਉਹ ਪ੍ਰਸੰਗ ਆਪਾਂ ਪੜ੍ਹ ਸੁਣ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਪ੍ਰਹਿਲਾਦ ਜੀ ਨੇ ਸੁਣਾਇਆ ਸੀ ਭਾਈ ਬਾਲਾ ਜੀ ਨੂੰ, ਜਿਸ ਵੇਲੇ ਮੈਂ ਕਿਹਾ ਵੀ ਹਰ ਪਾਸੇ ਹੀ ਭਗਵਾਨ ਹੈਗਾ ਹੈ, ਕੋਈ ਜਗ੍ਹਾ ਖਾਲੀ ਨਹੀਂ ਉਹ ਤੋਂ ਬਗੈਰ। ਭਾਈ ਬਾਲਾ ਜੀ ਨੂੰ ਸੁਣ ਕੇ ਕ੍ਰੋਧ ਵਿੱਚ ਆਇਆ ਹੋਇਆ ਪਿਓ ਕਹਿਣ ਲੱਗਿਆ, ਉਹ ਮੂਰਖ, ਆ ਜਿਹੜਾ ਸਾਹਮਣੇ ਥਮਲਾ ਦਿਸਦਾ, ਇਹਦੇ ਵੀ ਤੇਰਾ ਹੈਗਾ ਭਗਵਾਨ? ਮੈਂ ਨਿਰਭੈ ਹੋ ਕੇ ਕਹਿ ਦਿੱਤਾ ਵੀ ਹਾਂ, ਇਹਦੇ ਵਿੱਚ ਵੀ ਉਹ ਵਿਰਾਜਮਾਨ ਹੈ, ਉਹਦੇ ਆਸਰੇ ਖੜੋਤਾ ਥਮਲਾ, ਉਹਦੇ ਆਸਰੇ ਤੋਂ ਬਗੈਰ ਤਾਂ ਕੋਈ ਸ਼ਰੀਰ ਨਹੀਂ ਖੜ ਸਕਦਾ, ਨਾ ਬਿਰਛ ਖੜ ਸਕਦਾ ਹੈ, ਆ ਸਭ ਉਸਦੇ ਸਹਾਰੇ ਖੜੇ ਹੈ, ਭਾਵੇਂ ਜੜ ਹੈ ਭਾਵੇਂ ਚੇਤਨ ਹੈ। ਇਉਂ ਸੁਣ ਕੇ ਫਿਰ ਗੁੱਸੇ ਵਿੱਚ ਭਰਿਆ ਹੋਇਆ ਪਿਓ ਨੇ ਕਦੇ ਉਹ ਥਮਲੇ ਦੇ ਤਲਵਾਰ ਦਾ ਜਿਹੜਾ ਮੁੱਠਾ ਜਿਹਾ ਮਾਰਿਆ, ਬਸ ਉੱਥੋਂ ਬੜੀ ਭਿਆਨਕ ਗਰਜ ਹੋਈ, ਅਤੇ ਉਸ ਆਵਾਜ਼ ਦੇ ਨਾਲ ਮੇਰਾ ਪਿਓ ਵੀ ਪਹਿਲਾਂ ਡਰ ਗਿਆ ਵੀ ਐਂ ਹੋਇਆ ਵੀ ਜਾਣੀ ਭਰਲੋਂ ਦਾ ਸਮੇਂ ਆ ਗਿਆ। ਜਦੋਂ ਇੱਧਰ ਤੱਕਣ ਲੱਗਿਆ ਫਿਰ ਨਰਸਿੰਘ ਜੀ ਪ੍ਰਗਟ ਹੋ ਗਏ, ਉਸੇ ਥੰਬ ਦੇ ਵਿੱਚੋਂ ਆਉਂਦਿਆਂ ਸਾਰੀ ਬਸ ਮੇਰੇ ਪਿਓ ਨੂੰ ਉਹ ਨਰਸਿੰਘ ਨੇ ਪਕੜ ਲਿਆ, ਅਤੇ ਫਿਰ ਖੇਡ ਜੀ ਕਰਨ ਵਾਸਤੇ ਇਹਨੂੰ ਛੱਡ ਵੀ ਦਿੱਤਾ। ਫਿਰ ਹੰਕਾਰ ਵਿੱਚ ਆ ਕੇ ਗੱਜਿਆ, ਜਦੋਂ ਫਿਰ ਦੂਸਰੀ ਵਾਰ ਤਲਵਾਰ ਦਾ ਵਾਰ ਜਾ ਕਰਨ ਵਾਸਤੇ ਆਇਆ, ਉਹ ਨਰਸਿੰਘ ਨੇ ਫਿਰ ਐਸਾ ਪਕੜਿਆ ਤਕੜੇ ਹੱਥਾਂ ਨਾਲ, ਫਿਰ ਉਹ ਛੱਟਣ ਵਾਸਤੇ ਭੁੜਕਦਾ ਹੈ, ਹਫੜਾ ਦਫੜੀ ਜੀ ਕਰਦਾ ਹੈ, ਪਰ ਜਿਵੇਂ ਕੋਈ ਸੱਪ ਡੱਡੂ ਨੂੰ ਫੜ ਲਏ ਉਹ ਨਹੀਂ ਨਿਕਲ ਜਾਂਦਾ ਹੈ, ਗਰੜ ਕਿਸੇ ਸੱਪ ਨੂੰ ਫੜ ਲਏ ਉਹ ਨਹੀਂ ਨਿਕਲ ਸਕਦਾ, ਨਹੀਂ ਛੱਟਿਆ। ਅਖੀਰੇ ਫਿਰ ਫੜ ਕੇ ਇਹਨੂੰ ਭਗਵਾਨ ਨੇ ਜਿਹੜਾ ਉਹ ਦੇੜੀ ਸੀ ਉੱਥੇ ਲੈ ਆਉਂਦਾ, ਆਪਣੇ ਪੱਟ ਉੱਪਰ ਰੱਖ ਕੇ ਸਿਰ ਜਿਹਾ ਸੀਜਾ ਕਹਿਣ ਲੱਗੇ ਵੀ ਆ ਤੂੰ ਵਰ ਜੇ ਲਏ ਸੀ ਬ੍ਰਹਮਾ ਦੀ ਤਪੱਛਾ ਕਰਕੇ ਵੀ ਨੰਦਰ ਮਰਾਂ ਨਾ ਬਾਹਰ ਮਰਾਂ, ਹੁਣ ਤੂੰ ਦੇਖ ਹਰਨਾਕਸ਼ ਨਾ ਤਾਂ ਤੂੰ ਕਰਦੇ ਅੰਦਰ ਆ ਨਾ ਬਾਹਰ ਆ, ਦੇੜੀ ਵਿੱਚ ਪਿਆ, ਅਤੇ ਬਾਕੀ ਤੂੰ ਵਰ ਲਿਆ ਸੀ ਵੀ ਨਾ ਮੈਂ ਦਿਨੇ ਮਰਾਂ ਨਾ ਰਾਤ ਨੂੰ ਮਰਾਂ, ਉਹ ਵੀ ਹੁਣ ਤੂੰ ਝਾਤੀ ਮਾਰ ਕੇ ਦੇਖ ਲਾ, ਨਾ ਦਿਨ ਹੈ ਨਾ ਰਾਤ, ਸ਼ਾਮ ਦਾ ਸਮਾਂ, ਸੂਰਜ ਛਿਪ ਛਿਪ ਗਿਆ ਹੈ ਅਤੇ ਹਨੇਰਾ ਹੋਇਆ ਨਹੀਂ ਹੈ, ਜਿਸ ਕਰਕੇ ਰਾਤ ਨਹੀਂ ਹੈ, ਸੂਰਜ ਛਿਪਣ ਕਰਕੇ ਹੁਣ ਦਿਨ ਨਹੀਂ ਹੈ, ਸੰਧਿਆ ਦਾ ਸਮਾਂ ਹੈ, ਇਹਨੂੰ ਨਾ ਦਿਨ ਕਿਹਾ ਜਾ ਸਕਦਾ ਨਾ ਰਾਤ ਕਿਹਾ ਸਕਦਾ, ਇਹ ਵੀ ਤੇਰਾ ਭਰਪੂਰਾ। ਫਿਰ ਤੂੰ ਕਿਹਾ ਸੀ ਵੀ ਇਹ ਬ੍ਰਹਮਾ ਤੇਰੀ ਜਿੰਨੀ ਸ੍ਰਿਸ਼ਟੀ ਪੈਦਾ ਕੀਤੀ ਉਹਦੇ ਵਿੱਚੋਂ ਮੈਨੂੰ ਕੋਈ ਨਾ ਮਾਰ ਸਕੇ, ਹੁਣ ਮੇਰੇ ਵੱਲੀ ਤੂੰ ਵੇਖ ਲਾ, ਮੈਂ ਬ੍ਰਹਮਾ ਦੀ ਸ੍ਰਿਸ਼ਟੀ ਵਿੱਚੋਂ ਨਹੀਂ ਪੈਦਾ ਹੋਇਆ, ਸਗੋਂ ਮੈਂ ਬ੍ਰਹਮਾ ਨੂੰ ਪੈਦਾ ਕਰਨ ਵਾਲਾ ਹਾਂ, ਮੇਰਾ ਮੈਥੋਂ ਪੈਦਾ ਹੋਇਆ ਬ੍ਰਹਮਾ, ਮੈਂ ਉਹਦੀ ਸ੍ਰਿਸ਼ਟੀ ਵਿੱਚੋਂ ਨਹੀਂ ਹੈ। ਤੂੰ ਕਿਹਾ ਸੀ ਮੈਨੂੰ ਕੋਈ ਮਨੁੱਖ ਨਾ ਮਾਰ ਸਕੇ, ਕੋਈ ਪਸ਼ੂ ਪੰਛੀ ਨਾ ਮਾਰ ਸਕੇ, ਹੁਣ ਤੂੰ ਵੇਖ ਲਾ ਮੇਰਾ ਸਰੀਰ ਨਾ ਪਸ਼ੂ ਦਾ ਹੈ ਨਾ ਮਨੁੱਖ ਦਾ ਹੈ, ਅੱਧਾ ਹਿੱਸਾ ਸਰੀਰ ਦਾ ਅੱਧਾ ਮਨੁੱਖ ਦਾ ਹੈ, ਮੈਂ ਦੋਹਾਂ ਵਿੱਚੋਂ ਨਹੀਂ ਹਾਂ। ਫਿਰ ਤੂੰ ਕਿਹਾ ਸੀ ਆ ਜਿਹੜੀ ਸਾਲ ਦੇ 12 ਮਹੀਨੇ ਉਹਨਾਂ ਵਿੱਚੋਂ ਮੈਨੂੰ ਨਾ ਉਹਨਾਂ ਵਿੱਚ ਮੈਂ ਨਾ ਮਰਾਂ। ਉਹ ਵੀ ਵੇਖ ਲਾ ਹੁਣ ਇਹ 12 ਮਹੀਨਿਆਂ ਵਿੱਚੋਂ ਕੋਈ ਮਹੀਨਾ ਨਹੀਂ ਹੈ, 13ਵਾਂ ਮਹੀਨਾ ਹੈ, ਲਾਉਣ ਦਾ ਮਲਮਾਸ ਹੈ। ਇਸ ਕਰਕੇ ਇਹ ਵੀ ਤੇਰਾ ਜਿਹੜਾ ਵਰ ਪੂਰਾ ਹੋ ਗਿਆ, ਇਹ 13ਵੇਂ ਮਹੀਨੇ ਵਿੱਚ ਤੈਨੂੰ ਮਾਰਿਆ, 12 'ਚ ਨਹੀਂ ਮਾਰਿਆ ਜਾ ਰਿਹਾ। ਬਾਕੀ ਹੈ, ਤੂੰ ਕਿਹਾ ਸੀ ਵੀ ਕਿਸੇ ਸ਼ਸਤਰ ਨਾਲ ਨਾ ਮੈਨੂੰ ਮੇਰੀ ਮੌਤ ਹੋਵੇ, ਜਾਂ ਮੇਰੇ ਜਿਹੜੇ ਨੌ ਜੇ ਹੈ ਇਹ ਕਿਸੇ ਸ਼ਸਤਰ ਵਿੱਚੋਂ ਨਹੀਂ ਗਿਣੇ ਜਾ ਸਕਦੇ, ਨਾ ਇਹ ਜਾਂਦੇ ਹੈ ਨਾ ਮਰਿਆਂ ਵਿੱਚੋਂ ਹੈ, ਇਹ ਜਿਹੜੇ ਨੌ ਹੈ। ਇਸ ਕਰਕੇ ਤੂੰ ਕਹਿ ਨਾ ਕੋਈ ਮੈਨੂੰ ਜਿਉਂਦਾ ਮਾਰ ਸਕੇ, ਨਾ ਕੋਈ ਇਹਦੇ ਨਾਲ ਤੇਰਾ ਪੇਟ ਜਾ ਪਾੜ ਦੇਣਾ, ਨਾ ਆਦਾਂ ਕੱਢ ਦੇਣੀ ਹੈ, ਤੈਨੂੰ ਖਤਮ ਕਰ ਦੇਣਾ। ਬਸ ਉਹ ਕਹਿ ਕੇ ਬਸ ਵਰ ਪੂਰੇ ਕਰਕੇ ਭਗਵਾਨ ਨੇ ਬਸ ਉਹ 5 ਜਾਂ 9 ਦਰਾਂ ਵਾਲਾ ਮਾਰਿਆ, ਪੇਟ ਦੀਆਂ ਆਂਦਰਾਂ ਕੱਢ ਕੇ ਇਉਂ ਮੇਰੇ ਪਿਓ ਦਾ ਭੋਗ ਪਾ ਦਿੱਤਾ। ਫਿਰ ਉਸ ਵੇਲੇ ਬ੍ਰਹਮਾ ਸ਼ਿਵਜੀ ਕੁਬੇਰ ਜਖ 84 ਸਿੱਧ ਵਿਦਿਆਧਰ ਗੰਧਰਵ ਜਿੰਨੇ ਅਡੋਡੀ ਕਿਸਮਾਂ ਦੇ ਦੇਵਤੇ ਆ ਉਹ ਜੈ ਜੈਕਾਰ ਕਰਦੇ ਆ ਗਏ। ਦੂਰੋਂ ਖੜੋ ਤੇ ਨਮਸਕਾਰਾ ਕਰ ਰਹੇ ਹੈ। ਨਰਸਿੰਘ ਦਾ ਭਿਆਨਕ ਰੂਪ ਦੇਖ ਕੇ, ਗੁੱਸਾ ਚੜਿਆ ਦੇਖ ਕੇ ਨੇੜੇ ਕੋਈ ਵੀ ਨਹੀਂ ਜਾ ਰਿਹਾ ਹੈ। ਇਸ ਤਰ੍ਹਾਂ ਦਾ ਭਾਈ ਬਾਲਾ ਜੀ ਨੂੰ ਪ੍ਰਹਿਲਾਦ ਜੀ ਨੇ ਪ੍ਰਸੰਗ ਜੋ ਸੁਣਾਇਆ ਸੀ ਉਹ ਕੱਲ੍ਹ ਦੇ ਦੀਵਾਨ ਵਿੱਚ ਸੁਣਿਆ। ਜਿਵੇਂ ਇਹ ਸਾਰਿਆਂ ਨੇ, ਦੇਵਤਿਆਂ ਨੇ, ਸਿੱਧਾਂ ਨਾਥਾਂ ਨੇ ਦੂਰ ਹੀ ਖੜੋਤਿਆ ਹੋਇਆ ਨਰਸਿੰਘ ਦੀ ਮਹਿਮਾ ਵਡਿਆਈ ਕੀਤੀ, ਉਸਤੀ ਕੀਤੀ, ਉਹ ਪ੍ਰਸੰਗ ਆ ਰਿਹਾ ਹੈ। ਫਿਰ ਜਿਵੇਂ ਭਗਤ ਪ੍ਰਹਿਲਾਦ ਜੀ ਜਾ ਕੇ ਅਖੀਰੀ ਚਰਨੀ ਲੱਗੇ, ਅਤੇ ਜਿਵੇਂ ਨਰਸਿੰਘ ਜੀ ਨੇ ਖੁਸ਼ ਹੋ ਕੇ ਬਰ ਮੰਗਣ ਲਈ ਇਹਨਾਂ ਨੂੰ ਕਿਹਾ ਵੀ ਜੋ ਚਾਹੇ ਉਹੀ ਦੇਵਾਂਗਾ। ਜੋ ਪ੍ਰਹਿਲਾਦ ਭਗਤ ਜੀ ਨੇ ਨਰਸਿੰਘ ਜੀ ਅੱਗੇ ਬੇਨਤੀ ਰੂਪ ਵਿੱਚ ਲਫ਼ਜ਼ ਕਹੇ ਉਹ ਵੀ ਪ੍ਰਸੰਗ ਆ ਰਿਹਾ। ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਜੈ ਜੈ ਜੈ ਤਾਵ ਸ੍ਰੀ ਜਗ ਸਾਈ। ਸਵੇਰੇ ਜਿਹੜੇ ਬ੍ਰਹਮਾ ਹੈ, ਸ਼ਿਵ ਜੀ ਹੈ, 33 ਕਰੋੜ ਦੇਵਤਾ ਹੈ, ਜਖ ਹੈ, ਕੁਮੇਰ ਹੈ, ਜੇ ਵਿਦਿਆਧਰ ਹੈ, ਗੰਧਰਵ ਹੈ, ਕਿੰਨਰ ਹੈ, ਸਾਰੇ ਉਸਤਤੀ ਕਰਨ ਲੱਗ ਪਏ। ਇਹ ਸੋਭਾ ਵਾਲੇ ਸੰਸਾਰ ਦੇ ਮਾਲਕ ਭਗਵਾਨ, ਤੁਹਾਡੀ ਜੈ ਹੋਵੇ, ਤੁਹਾਡੀ ਫਤਿਹ ਹੋਵੇ, ਤੁਹਾਡੀ ਵਿਜੇ ਹੋਵੇ। ਨਮੋ ਨਮੋ ਤ੍ਰੈ ਲੋਕ ਨਰਾਈ। ਇਹ ਤਿੰਨਾਂ ਲੋਕਾਂ ਦੇ ਰਾਜਾ ਭਗਵਾਨ, ਤੁਹਾਨੂੰ ਨਮਸਕਾਰ ਹੈ, ਤੁਹਾਡੇ ਸਰੂਪ ਨੂੰ ਨਮਸਕਾਰ ਹੈ ਸਾਡੀ। ਨਮੋ ਨਮੋ ਭਗਤਨ ਦੁੱਖ ਖੰਡਨ। ਇਹ ਭਗਤਾਂ ਦੇ ਦੁੱਖਾਂ ਨੂੰ ਟੁੱਟੇ ਟੁੱਟੇ ਕਰ ਦੇਣ ਵਾਲੇ ਭਗਵਾਨ, ਸਾਡੀ ਦੇਵਤਿਆਂ ਦੀ ਤੁਹਾਨੂੰ ਨਮਸਕਾਰ ਹੈ, ਨਮਸਕਾਰ ਹੈ। ਜੈ ਜੈ ਜੈ ਧਰਨੀ ਕੇ ਮੰਡਨ। ਇਹ ਧਰਤੀ ਨੂੰ ਸਾਰੇ ਜੀਵਾਂ ਜੰਤਾਂ ਬਨਸਪਤੀਆਂ ਨਾਲ ਭੂਸ਼ਿਤ ਕਰਨ ਵਾਲੇ, ਸਜਾ ਦੇਣ ਵਾਲੇ, ਤੁਹਾਡੀ ਜੈ ਹੋਵੇ। ਕਿਉਂਕਿ ਧਰਤੀ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਆ ਫੁੱਲ ਬੂਟੇ ਨਿਕਲਦੇ ਹੈ, ਇਸ ਕਰਕੇ ਧਰਤੀ ਸਜੀ ਹੈ। ਅਜਿਹੇ ਬਣਾ ਬਨਸਪਤੀ ਹੈ, ਦਰਖਤ ਹੈ, ਤਰ੍ਹਾਂ ਤਰ੍ਹਾਂ ਦੇ ਖੜੋਤੇ, ਇਹਦੇ ਕਰਕੇ ਜੇ ਉਈ ਹੋਈ ਤਾਂ ਧਰਤੀ ਨਹੀਂ ਨਾ ਸਜਦੀ। ਇਸ ਤਰ੍ਹਾਂ ਧਰਤੀ ਨੂੰ ਸਜਾਵਟ ਕਰਾਉਣ ਵਾਲੇ ਫੁੱਲਾਂ ਬਗੀਚੀਆਂ ਰਾਹੀਂ ਐਸੇ ਭਗਵਾਨ ਨਰਸਿੰਘ, ਤੁਹਾਡੀ ਜੈ ਹੋਵੇ, ਤੁਹਾਡੀ ਫਤਿਹ ਹੋਵੇ। ਇਹ ਦਾਨਵ ਸਭ ਸੁਰ ਦੁਖਕਾਰੀ। ਇਹ ਨਰਸਿੰਘ ਜੀ, ਇਹ ਜਿਹੜਾ ਦੈਨ ਸੀ ਨਾ ਹਰਨਾਖ, ਸਾਰੇ ਦੇਵਤਿਆਂ ਨੂੰ ਇਹ ਦੁੱਖ ਦੇਣ ਵਾਲਾ ਹੈ ਸੀ। ਜੀਤ ਸਦਨ ਤੇ ਦੀਨ ਨਿਕਾਰੀ। ਇਸ ਹਰਨਾਖਸ਼ ਨੇ ਸਾਨੂੰ ਸਾਰਿਆਂ ਨੂੰ ਜਿੱਤ ਕੇ ਆਪੋ ਆਪਣੇ ਘਰਾਂ ਤੋਂ ਬਾਹਰ ਕੱਢ ਦਿੱਤਾ ਸੀ, ਤੱਕ ਦਿੱਤਾ ਸੀ। ਮਹਾਬਲੀ ਸੋ ਤੁਮਨੇ ਮਾਰਾ। ਭਗਵਾਨ ਐਸਾ ਜਿਹੜਾ ਮਹਾਨ ਬਲੀ ਹਰਨਾਖਸ਼ ਸੀ, ਅੱਜ ਤੁਸੀਂ ਮਾਰ ਮੁਕਾਇਆ ਬਿਨ ਹੈ ਪਰਿਆਸ ਛਿਨ ਬਿਖੈ ਸੰਘਾਰਾ ਬਿਨਾਂ ਕਿਸੇ ਯਤਨ ਤੋਂ। ਕਹਿੰਦੇ ਛਿਨ ਵਿੱਚ ਹੀ ਸੰਘਾਰਤਾ, ਛਿਨ ਵਿੱਚ ਹੀ ਮਾਰਤਾ, ਨੁੰਦਰਾਂ ਦੇ ਨਾਲ ਹੀ ਕ੍ਰੋਧ ਪ੍ਰਜੁਲਤ ਅਪਾਰ ਤੁਮਾਰਾ। ਐਸੇ ਭਗਵਾਨ ਨਰਸਿੰਘ ਜੀ ਹੁਣ ਕ੍ਰੋਧ ਕਰਕੇ ਤੁਹਾਡਾ ਅਪਾਰ ਹੀ ਅਪਾਰ, ਕਹਿੰਦੇ ਜਿਹੜਾ ਕ੍ਰੋਧ ਹੈ ਉਹ ਪ੍ਰਜੁਲਤ ਕੀ ਅੱਗ ਵਾਂਗ ਜਲ ਰਿਹਾ ਹੈ, ਅੱਗ ਵਾਂਗੂ ਕਹਿੰਦੇ ਲਾਟਾਂ ਕੱਢ ਰਿਹਾ ਹੈ। ਤੀਨ ਲੋਕ ਕੋ ਅਤ ਭੈ ਕਾਰਾ। ਇਸ ਕਰਕੇ ਤੁਹਾਡਾ ਜਿਹੜਾ ਸਰੀਰ ਹੈ ਅੱਗ ਵਾਂਗੂ ਭਖ ਰਿਹਾ, ਬੱਲਟਲਾ ਕਰ ਰਿਹਾ ਕਰਕੇ ਤਿੰਨਾਂ ਲੋਕਾਂ ਨੂੰ ਬੜਾ ਫਾਇਦਾਇਕ ਹੋ ਰਿਹਾ ਹੈ। ਦਇਆ ਸਿੰਧ ਉਪਸ਼ਨ ਆਬ ਕੀ ਜੈ। ਦਇਆ ਦੇ ਸੁੰਦਰ ਭਗਵਾਨ ਜੀ ਹੁਣ ਸ਼ਾਂਤੀ ਠੰਡ ਵਰਤਾਉਣਾ ਕਰੀਏ ਜੀ। ਸਰਬ ਜਗਤ ਕੋ ਅਭੈ ਸੁਦੀਜੈ। ਸਾਰਾ ਸੰਸਾਰ ਤੁਹਾਡੇ ਸਰੀਰ ਕ੍ਰੋਧ ਨੂੰ ਦੇਖ ਕੇ ਡਰਿਆ ਪਿਆ, ਵਿਆਕਲ ਹੋ ਰਿਹਾ, ਸਾਰੇ ਸੰਸਾਰ ਨੂੰ ਹੁਣ ਸੁਖੀ ਕਰ ਦਈਏ, ਨਿਰਭੈਤਾ ਦੇ ਦਈਏ। ਫਿਰ ਨਿਜ ਨਿਕਟ ਰਮਾ ਕੋ ਦੇਖਾ। ਆ ਇਸ ਤਰ੍ਹਾਂ ਕਹਿੰਦੇ ਦੇਵਤਿਆਂ ਨੇ ਭਾਈ ਬਾਲਾ ਜੀ ਭਗਵਾਨ ਦੀ ਉਸਤੀ ਕਰਕੇ, ਜਿਹੜਾ ਬ੍ਰਹਮਾ ਸੀ ਉਸਨੇ ਆਪਣੇ ਕੋਲ ਲਕਸ਼ਮੀ ਨੂੰ ਖੜੋਤਾ ਹੋਇਆ ਦੇਖਿਆ। ਤੇਹ ਕੋ ਕਹਿਓ ਜੇ ਰੋਸ ਵਿਸੇਖਾ। ਉਸ ਲਕਸ਼ਮੀ ਨੂੰ ਬ੍ਰਹਮਾ ਨੇ ਕਿਹਾ ਵੀ ਤੇਰਾ ਜਿਹੜਾ ਮਾਲਕ ਹੈ ਨਾ ਭਗਵਾਨ, ਉਹਨੂੰ ਬੜਾ ਗੁੱਸਾ ਚੜਿਆ ਹੋਇਆ। ਅਬ ਤੂੰ ਜਾਇ ਸ਼ਾਂਤ ਕਰ ਵਾਵਾ। ਲਕਸ਼ਮੀ ਤੂੰ ਭਗਵਾਨ ਦੇ ਘਰ ਵਾਲੀ ਹੈ, ਤੂੰ ਜਾਏ ਭਗਵਾਨ ਦਾ ਗੁੱਸਾ ਹੁਣ ਸ਼ਾਂਤ ਕਰਾ, ਘੱਟ ਕਰਾ ਤੂੰ। ਵਿਆਕੁਲਤਾ ਜਗ ਕੀ ਸੋ ਮਿਟਾਵਾ। ਭਗਵਾਨ ਦੇ ਗੁੱਸੇ ਕਰਕੇ ਸੰਸਾਰ ਵਿੱਚ ਵਿਆਕੁਲਤਾ ਵਧੀ ਘਬਰਾਏ ਪਏ ਹੈ, ਤੂੰ ਮਿਟਾ ਜਾ ਕੇ। ਨਿਕਟ ਜਾਏ ਬਾਹਰੋਂ ਫਿਰ ਆਏ। ਇਹ ਭਾਈ ਬਾਲਾ ਜੀ ਜਿਹੜੀ ਲਕਸ਼ਮੀ ਹੈ, ਕਹਿੰਦੇ ਭਗਵਾਨ ਦੇ ਨੇੜੇ ਜੇ ਜਾ ਕੇ ਫਿਰ ਮੁੜ ਆਈ ਵਾਪਸ। ਰਾਮਾ ਦ੍ਰਹਿਣ ਸੰਗ ਗੇਰਾ ਅਲਾਈ। ਲਕਸ਼ਮੀ ਨੇ ਬ੍ਰਹਮਾ ਦੇ ਸਾਥ ਆ ਕਿਉਂ ਬਚਨ ਕਿਹਾ। ਪੂਰਬ ਮੈਂ ਆਸ ਸੁਣਾ ਨਾ ਦੇਖਾ। ਹੇ ਬ੍ਰਹਮਾ ਭਗਵਾਨ ਜਿਹੜੇ ਮੇਰੇ ਮਾਲਕ ਹੈ ਨਾ, ਪਹਿਲਾਂ ਇਹੋ ਜਿਹਾ ਕਹਿੰਦੇ ਉਹਨਾਂ ਦਾ ਸਰੂਪ ਵੀ ਗੁੱਸੇ ਵਾਲਾ ਧਾਰਿਆ ਸੀ, ਨਾ ਸੁਣਿਆ ਨਾ ਕਿਤੇ ਜ਼ਿੰਦਗੀ ਚ ਪਹਿਲਾਂ ਮੈਂ ਇਹੋ ਜਿਹਾ ਭਿਆਨਕ ਰੂਪ ਗੁੱਸੇ ਵਾਲਾ ਉਹਨਾਂ ਦਾ ਦੇਖਿਆ ਹੈ। ਅਬ ਸਰੋਸ ਕੀਨੋ ਜਸ ਵੇਖਾ। ਇਸ ਤਰ੍ਹਾਂ ਇਹ ਭਗਤ ਦੀ ਰੱਖਿਆ ਕਰਨ ਵਾਸਤੇ ਹੁਣ ਭਗਵਾਨ ਨੇ ਕਹਿੰਦੇ ਨਰਸਿੰਘ ਰੂਪ ਧਾਰ ਕਰਕੇ ਬਹੁਤਾ ਗੁੱਸਾ ਜਾ ਕੀਤਾ, ਕ੍ਰੋਧ ਕੀਤਾ ਹੈ। ਤੇਜ ਨ ਸਹਿਓ ਜਾਤ ਮੁਝ ਪਾਸਾ। ਬ੍ਰਹਮਾ ਹੁਣ ਤਾਂ ਉਹ ਜਿਹੜਾ ਨਰਸਿੰਘ ਰੂਪ ਧਾਰਿਆ ਉਹਦਾ ਤੇਜ ਪ੍ਰਤਾਪ ਮੈਥੋਂ ਵੀ ਨਹੀਂ ਸਹਾਰਿਆ ਜਾ ਸਕਦਾ ਹੈ। ਲੋਕਨ ਤੇ ਉਪਜਤ ਤਰਾਸਾ। ਆਓ ਕਹਿੰਦੇ ਨਰਸਿੰਘ ਮਾਲਕ ਨੂੰ ਦੇਖ ਕੇ ਮੈਨੂੰ ਵੀ ਬੜਾ ਡਰ ਪੈਦਾ ਹੋ ਰਿਹਾ ਹੈ। ਸ੍ਰੀ ਗੁਰ ਅੰਗਦ ਜੀ ਸੁਣ ਕਾਨਾ। ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਭਾਈ ਬਾਲਾ ਜੀ ਕਹਿੰਦੇ ਤੁਸੀਂ ਮਹਾਰਾਜ ਸੁਣੋ ਮੇਰੇ ਬਾਲੇ ਪਾਸੋ ਪ੍ਰਸੰਗ। ਜੋ ਇਤਿਹਾਸ ਪ੍ਰਹਿਲਾਦ ਬਖਾਨਾ। ਜਿਹੜਾ ਪ੍ਰਸੰਗ ਪ੍ਰਹਿਲਾਦ ਨੇ ਮੈਨੂੰ ਦੱਸਿਆ ਸੀ, ਸੁਣਾਇਆ ਸੀ। ਸੁਰ ਮਿਲ ਤਾ ਇਕਾਰ ਤਬ ਮੁਝ ਢਿੱਗ ਆਏ। ਹਾਂ, ਪ੍ਰਹਿਲਾਦ ਜੀ ਨੇ ਮੈਨੂੰ ਦੱਸਿਆ ਕਿ ਇਹ ਭਾਈ ਬਾਲਾ ਜੀ ਜਦੋਂ ਲਕਸ਼ਮੀ ਉੱਥੋਂ ਡਰਦੀ ਵਾਪਸ ਆ ਗਈ ਨਾ, ਫਿਰ ਸਾਰੇ ਦੇਵਤੇ ਮਿੜ ਕਰਕੇ ਮੇਰੇ ਕੋਲੇ ਆ ਗਏ। ਅਦਕ ਨੇਹ ਕੇ ਬਚਨ ਸੁਣਾਏ। ਸਾਰੇ ਦੇਵਤਿਆਂ ਨੇ ਬੜੇ ਮੋਹ ਪਿਆਰ ਦੇ ਮੈਨੂੰ ਬਚਨ ਸੁਣਾਏ। ਸ੍ਰੀ ਨਰ ਸਿੰਘ ਨਿਕਟ ਤੁਮ ਜਾਵਾ। ਮੈਨੂੰ ਕਿਹਾ ਵੀ ਪ੍ਰਹਿਲਾਦ ਭਗਤ ਤੂੰ ਹੀ ਆ, ਨਰਸਿੰਘ ਦੇ ਕੋਲ ਤੂੰ ਚਲਾ ਜਾ। ਕ੍ਰੋਧ ਵਿਸਾਲ ਸ਼ਾਂਤ ਕਰ ਵਾਵਾ। ਬੜਾ ਭਾਰੀ ਗੁੱਸਾ ਚੜਿਆ, ਤੂੰ ਜਾ ਕੇ ਵੀ ਸ਼ਾਂਤ ਕਰਵਾ। ਤਿੰਨ ਕੇ ਸੁਣ ਮੈਂ ਅਸ ਬਹਿਨਾ। ਭਾਈ ਬਾਲਾ ਜੀ ਉਹ ਦੇਵਤਿਆਂ ਦੇ ਬਚਨਾਂ ਨੂੰ ਮੈਂ ਸੁਣ ਕਰਕੇ ਗਮਨਿਓ ਨਿਕਟ ਹਿਰਦੇ ਕੱਛ ਭੈ ਨਾ। ਹਿਰਦੇ ਵਿੱਚ ਕੋਈ ਡਰ ਨਹੀਂ ਹੈ, ਮੈਂ ਨਿਰਭੈ ਹੋ ਕੇ ਚਲਿਆ ਗਿਆ। ਚਰਨ ਕਮਲ ਪਕੜੇ ਤਬ ਜਾਈ। ਜਾ ਕੇ ਇਸ ਤਰ੍ਹਾਂ ਨਰਸਿੰਘ ਜੀ ਦੇ ਚਰਨ ਕਮਲ ਫੜੇ ਜਾ ਪਕੜੇ, ਜਿਵੇਂ ਉਹ ਲਕਸ਼ਮੀ ਭੈ ਕਰੈ ਨਾ ਸਾਕੈ ਜਾਏ, ਪ੍ਰਹਿਲਾਦ ਜਨ ਚਰਨੀ ਲੱਗ ਆਏ। ਉਹ ਗੁਰਬਾਣੀ ਵਿੱਚ ਵੀ ਇਹ ਦ੍ਰਿਸ਼ਟਾਂਤ ਵਜੋਂ ਵਰਤਿਆ ਹੋਇਆ, ਉਸੇ ਭਾਵ ਨਾਲ ਹੀ ਇਹ ਕਵੀ ਜੀ ਭਾਈ ਬਾਲਾ ਜੀ ਤੇ ਇੱਧਰ ਪ੍ਰਹਿਲਾਦ ਜੀ ਆਪ ਦੱਸਦੇ ਹੈਗੇ ਨੇ, ਮੈਂ ਜਾ ਕੇ ਭਗਵਾਨ ਦੇ ਚਰਨੀ ਲੱਗ ਗਿਆ, ਮੱਥਾ ਟੇਕਿਆ, ਬੰਧਨ ਕੀ ਨ ਦੰਡ ਕੀ ਨਿਆਏ। ਜਿਵੇਂ ਡੰਡਾ ਹੁੰਦਾ ਨਾ ਸਿੱਧਾ, ਇਸ ਤਰ੍ਹਾਂ ਸਿੱਧਾ ਸਲੋਟ ਪੈ ਕੇ ਡੰਡੇ ਬਾਤ ਮੈਂ ਭਗਵਾਨ ਦੇ ਚਰਨੀ ਲੱਗ ਕੇ ਮੱਥਾ ਟੇਕਿਆ। ਸ੍ਰੀ ਨਰ ਸਿੰਘ ਜਬ ਹੈ ਦ੍ਰਿਗ ਦੇਖਾ, ਕਹਿੰਦੇ ਨਰ ਸਿੰਘ ਭਗਵਾਨ ਨੇ ਮੇਰੀ ਤਰਫ ਦੇਖਿਆ, ਪਰ ਉਹ ਚਰਨ ਪਰ ਭੈ ਵਿਸੇਖਾ, ਮੇਰਾ ਜਿਹੜਾ ਭਗਤ ਹੈ ਨਿਰਭੈ ਹੋ ਕੇ ਨਿਡਰ ਹੋ ਕੇ ਮੇਰੇ ਚਰਨਾਂ ਤੇ ਆ ਟੈ ਪਿਆ ਹੈ। ਕਹਿ ਕਰ ਤਬ ਉਠਾਵ ਜਗਦੀਸ਼ਾ। ਇਹ ਭਾਈ ਬਾਲਾ ਜਿਹੜੇ ਸੰਸਾਰ ਦੇ ਮਾਲਕ ਨਰ ਸਿੰਘ, ਉਹਨਾਂ ਨੇ ਕਹਿੰਦੇ ਪਕੜ ਕਰਕੇ ਮੈਨੂੰ ਉਠਾ ਲਿਆ ਚਰਨਾ ਤੋਂ। ਕਰ ਅਰਬਿੰਦ ਧਾਰ ਕਰ ਸੀਸਾ, ਇਸ ਤਰ੍ਹਾਂ ਕਹਿੰਦੇ ਜਿਹੜਾ ਕਵਲਾ ਵਰਗਾ ਹੱਥ ਹੈ ਮੇਰੇ ਸਿਰ ਤੇ ਰੱਖਿਆ ਉਹ ਭਗਵਾਨ ਜੀ ਨੇ। ਸੰਗ ਸਨੇਹ ਪਲੋਸਤ ਮਾਥਾ, ਇਸ ਤੋਂ ਬਾਅਦ ਬੜੇ ਮੋਹ ਪਿਆਰ ਦੇ ਨਾਲ ਮੇਰਾ ਜਿਹੜਾ ਮੱਥਾ ਉਹਨੂੰ ਚੁੰਮਣ ਲੱਗ ਪਏ, ਪਲੋਸਣ ਲੱਗ ਪਏ। ਉਠ ਉਸਤਤ ਮੈਂ ਕੀਏ ਜਗ ਨਾਥ। ਭਾਈ ਬਾਲਾ ਜੀ ਮੈਂ ਭਗਵਾਨ ਦੇ ਚਰਨਾਂ ਤੋਂ ਉੱਠ ਕੇ ਜਗ ਦੇ ਮਾਲਕ ਦੀ ਫਿਰ ਉਸਤੀ ਕੀਤੀ। ਉਮਗਿਓ ਪ੍ਰੇਮ ਹਿਰਦੈ ਕੋ ਭਾਰੀ, ਕਿਉਂਕਿ ਮੇਰੇ ਹਿਰਦੇ ਵਿੱਚ ਬੜਾ ਭਾਰੀ ਪ੍ਰੇਮ ਪਿਆਰ ਉਛਲੇ ਆਇਆ। ਲੋਚਨ ਤੇ ਸਰਵ ਹੀ ਜਲ ਧਾਰੀ, ਭਾਈ ਵਾਲਾ ਨੇਤਰਾਂ ਦੇ ਵਿੱਚੋਂ ਕਹਿੰਦੇ ਜਲਦੀਆਂ ਧਾਰਾਂ ਵਗ ਪਈਆਂ ਪ੍ਰੇਮ ਵਿੱਚ ਆ ਕੇ। ਭਗਤ ਵਛਲ ਪਾਰ ਬ੍ਰਹਮ ਸੁਆਮੀ, ਮੈਂ ਫਿਰ ਉਸ ਵੇਲੇ ਉਸਤੀ ਕਿਹਾ ਇਹ ਭਗਤਾਂ ਨਾਲ ਪਿਆਰ ਕਰਨ ਵਾਲੇ ਇਹ ਪ੍ਰਾਰੂ ਬ੍ਰਹਮ ਵਿਆਪ ਕਸੂਰ ਸੁਆਮੀ ਜੀ, ਦੀਨ ਬੰਧ ਪ੍ਰਭ ਅੰਤਰ ਜਾਮੀ, ਗਰੀਮਾ ਦੇ ਬੰਧੂ ਹੇ ਪ੍ਰਭੂ ਹੇ ਅੰਦਰੀਆਂ ਜਾਣਨ ਵਾਲੇ ਅੰਤਰ ਜਾਮੀ, ਬ੍ਰਹਮਾਦਿਕ ਤੇ ਅਮਰ ਜੇ ਔਰਾ, ਬ੍ਰਹਮਾ ਸ਼ਿਵ ਜੀ ਤੋਂ ਆ ਲੈ ਕੇ ਹੋਰ ਜਿੰਨੇ 33 ਕਰੋੜ ਦੇਵਤੇ ਹਨ, ਸਕੈ ਨ ਭੇਦ ਲਖਤ ਤਾਵ ਕੋ ਥੋਰਾ, ਨਰਸਿੰਘ ਭਗਵਾਨ ਤੁਹਾਡਾ ਥੋੜਾ ਮਾਤਰ ਭੇਦ ਨੀ ਇਹ ਜਾਣ ਸਕਦੇ ਹਨ। ਕਹਿ ਬੇਅੰਤ ਸਰੁਤ ਵਿਦਿਆ ਅਪਰਾ, ਹੋਰ ਤਾਂ ਹੋਰ ਕੀ ਹੈ ਜਿਹੜੀ ਆ ਵੇਦਾਂ ਵਿੱਚ ਪਰਾ ਵਿਦਿਆ ਤੇ ਅਪਰਾ ਵਿਦਿਆ, ਉਹ ਵੀ ਆਪ ਜੀ ਦਾ ਅੰਤ ਨਹੀਂ ਕਹਿ ਸਕਦੀ, ਉਹ ਵੀ ਬੇਅੰਤ ਬਿੰਦ ਦੋਵੇਂ ਵਿਦਿਆ ਕਹਿੰਦੀਆਂ ਹਨ। ਇੱਕ ਪਰਾ ਵਿਦਿਆ ਉਪਨਿਸ਼ਾਂ ਵਿੱਚ, ਇੱਕ ਹੈ ਅਪਰਾ ਵਿਦਿਆ। ਪਰਾ ਵਿਦਿਆ ਜਿਹੜੀ ਕੋਈ ਬ੍ਰਹਮ ਦਾ ਕਥਨ ਕਰਦੀ ਹੈ, ਉਹ ਬ੍ਰਹਮ ਇਹੋ ਜਿਹਾ ਆਤਮ ਸਰੂਪ ਹੈ, ਉਹ ਉਜਰ ਸਰੂਪ ਹੈ, ਉਹ ਉਚਿਤ ਹੈ, ਉਹ ਕੁਟਸ ਹੈ, ਉਹ ਸਾਖੀ ਰੂਪ ਹੈ, ਇਹੋ ਜਿਹੇ ਰੂਪ ਦੇ ਵਿੱਚ ਬ੍ਰਹਮ ਦਾ ਜੋ ਵਿਦਿਆ ਕਥਨ ਕਰਦੀ ਹੈ ਉਹਨੂੰ ਪਰਾ ਵਿਦਿਆ ਕਹਿੰਦੇ ਹੈ। ਜਿਵੇਂ ਅਧਿਆਤਮ ਪ੍ਰਕਾਸ਼ ਵੀ ਬ੍ਰਹਮ ਦੇ ਉਹ 12 ਲਕਸ਼ ਨੂੰ 12 ਬਾਕਾਂ ਰਾਹੀਂ ਕਹੇ, ਉਹ ਇਸ ਤਰ੍ਹਾਂ ਪਰਾ ਵਿਦਿਆ ਦਾ ਕਥਨ ਹੈ। ਇਸ ਤਰ੍ਹਾਂ ਜਿਹਦੇ ਵਿੱਚ ਬ੍ਰਹਮ ਦਾ ਕਥਨ ਨਾ ਹੋਵੇ, ਹੋਰ ਨਾਂ ਦਾ ਕਥਨ ਹੋਵੇ, ਉਹਨੂੰ ਅਪਰਾ ਵਿਦਿਆ ਹੈ। ਜਿਵੇਂ ਖੇਤੀ ਦੀ ਵੀ ਵਿਦਿਆ ਹੀ ਹੈ, ਇਹਦੀਆਂ ਵੀ ਕਿਤਾਬਾਂ ਬਣੀਆਂ ਵੀ ਹਾਂ, ਬੀਜੋ ਵੀ ਹਾਂ, ਇਹ ਕਰੋ ਉਹਨੂੰ ਦਵਾਈਆਂ ਬੂਟੀਆਂ। ਇਸੇ ਤਰ੍ਹਾਂ ਵੈਦਿਕ ਵਿਦਿਆ, ਇਹਦੇ ਵਿੱਚ ਰੋਗਾਂ ਦਾ ਇਲਾਜ ਲੂਜ ਹੈ, ਉਹਦੀਆਂ ਦਵਾਈਆਂ ਦੱਸੀਆਂ, ਉਹਨਾਂ ਦੇ ਕਾਰਨ ਦੱਸਿਆ, ਲੱਛਣ ਲੱਗੇ ਪਏ, ਉਹ ਵੀ ਇੱਕ ਵੈਦਿਕ ਵਿਦਿਆ ਹੈ। ਸਾਜ ਸੂਝ ਵਜਾਉਣ ਦੀ ਵੱਖਰੀ ਵਿਦਿਆ ਹੈ, ਜੋੜੀ ਦੀ ਵੱਖਰੀ ਵਿਦਿਆ ਹੈ, ਬਾਜੇ ਦੀ ਵੱਖਰੀ ਵਿਦਿਆ ਹੈ। ਇਸ ਤਰ੍ਹਾਂ ਇਹ 14 ਤਰ੍ਹਾਂ ਦੀ ਵਿਦਿਆ ਹੈ, ਉਹਨਾਂ ਦੇ ਵਿੱਚੋਂ ਜਾਣੀ 2 ਤਰ੍ਹਾਂ ਦੀ ਮੁੱਖ ਹੈ। ਜਿਹਦੇ ਵਿੱਚ ਪਰਮੇਸ਼ਰ ਦਾ ਕਥਨ ਹੋਵੇ ਉਹ ਪਰਾ ਵਿਦਿਆ ਕਹੀ ਜਾਂਦੀ ਹੈ, ਪਰਮੇਸ਼ਰ ਤੋਂ ਬਗੈਰ ਹੋਰਨਾਂ ਦਾ ਜਿਹੜਾ ਜਿਹਦੇ ਵਿੱਚ ਕਥਨ ਉਹਨੂੰ ਅਪਰਾ ਵਿਦਿਆ ਕਹਿੰਦੇ ਹਨ। ਮੈਂ ਦਾਨਵ ਕੇ ਲੇਖੇ ਬਪੁਰਾ, ਇਸ ਕਰਕੇ ਮੈਂ ਤਾਂ ਮਹਾਰਾਜ ਦੇਵਤਾ ਦੀ ਕੁੜ ਵਿੱਚ ਪੈਦਾ ਹੋਣ ਵਾਲਾ ਹੈ, ਮੈਂ ਤਾਂ ਕਿਹੜੇ ਲੇਖੇ ਵਿੱਚ ਪੈ ਸਕਦਾ, ਕਿਹੜੇ ਲੇਖੇ ਵਿੱਚ ਆ ਸਕਦਾ। ਵੇਦ ਜਿਹੜੀ 2 ਤਰ੍ਹਾਂ ਦੀ ਵਿਦਿਆ ਹੈ, ਪਰਾ ਵਿਦਿਆ ਪਰਾ ਵਿਦਿਆ, ਉਹ ਵੀ ਆਪ ਜੀ ਨੂੰ ਬੇਅੰਤ ਬੇਅੰਤ ਕਥਨ ਕਰਦੀ ਹੈ। ਔਰ ਨਹੀਂ ਕੋਉ ਗਤ ਜਾਣੀ, ਇਹ ਭਗਵਾਨ ਨਰ ਸਿੰਘ ਹੋਰ ਆਪ ਜੀ ਦੀ ਜਿਹੜੀ ਗਤ ਕੀ ਹਾਲਤ ਹੈ ਜਾਂ ਆਪ ਜੀ ਦੀ ਜਿਹੋ ਜਿਹੀ ਅਵਸਥਾ ਹੈ ਉਹ ਮੈਂ ਨੇ ਬਿਲਕੁਲ ਨੀ ਸਮਝਣਾ ਕੀਤੀ, ਜਾਣਨਾ ਕੀਤੀ। ਨਿਸਚੈ ਮੈਂ ਇੱਕ ਰੀਤ ਪਛਾਣੀ। ਇੱਕ ਆਪ ਜੀ ਦੀ ਜਿਹੜੀ ਰੀਤੀ ਆ ਉਹ ਨਿਸਚੇ ਕਰਕੇ ਭਰੋਸੇ ਕਰਕੇ ਮੈਂ ਪਛਾਣ ਲਈ ਹੋਈ। ਕਿਸ ਪ੍ਰਕਾਰ ਨਹਿਰੀ ਜੋਹ ਆਪੋ ਆਪੋ ਨਰਸਿੰਘ ਭਗਵਾਨ ਆਪ ਜੀ ਕਿਸੇ ਤਰ੍ਹਾਂ ਵੀ ਕਹਿੰਦੇ ਪ੍ਰਸੰਨ ਨਹੀਂ ਹੁੰਦੇ ਹੋ। ਕਰਹੋ ਭਗਤ ਭਿਖ ਕੈ ਦੁਖ ਖਾਪੂ। ਜਦੋਂ ਤੁਸੀਂ ਆਪਣਾ ਭਗਤੀ ਕਰਦਾ ਭਗਤ ਦੇਖਦੇ ਹੋ ਉਹਨੂੰ ਕੋਈ ਦੁੱਖ ਹੁੰਦਾ ਹੈ, ਫਿਰ ਤੁਸੀਂ ਉਹਦਾ ਦੁੱਖ ਨਾਸ ਕਰਦੇ ਹੋ। ਦਸ ਗੁਣ ਸੰਜੁਤ ਜੋ ਦਿਜ ਹੋਈ। ਹੇ ਭਗਵਾਨ, ਜੇ ਕੋਈ ਬ੍ਰਾਹਮਣ ਵਿਦਿਆ ਪੜ੍ਹ ਕੇ ਦਸ ਗੁਣਾਂ ਦੇ ਸਹਿਤ ਹੋਵੇ। ਭਗਤ ਬਿਹੀਨ ਪ੍ਰਸੀਦ ਨ ਕੋਈ। ਬ੍ਰਾਹਮਣ ਕਹਿੰਦੇ ਦਸ ਗੁਣਾਂ ਸਮੇਤ ਹੋ ਕੇ ਭਗਤੀ ਨਾ ਕਰੇ, ਭਗਤੀ ਤੋਂ ਬਿਨਾਂ ਉਹਦੇ ਉੱਪਰ ਤੁਹਾਡੀ ਪ੍ਰਸੰਨਤਾ ਨਹੀਂ ਹੁੰਦੀ। ਦਸ ਗੁਣਾਂ ਨੂੰ ਕੁਝ ਨਹੀਂ ਤੁਸੀਂ ਸਮਝਦੇ ਉਸਦੇ। ਦਸ ਗੁਣਹੀਨ ਜਿਹਾ ਹੈ ਚੰਡਾਲਾ। ਹੇ ਭਗਵਾਨ, ਜੇ ਕੋਈ ਚੰਡਾਲ ਹੈ ਦਸ ਗੁਣਾਂ ਤੋਂ ਰਹਿਤ ਹੈ। ਪ੍ਰੇਮ ਭਗਤ ਮਹਿ ਮਗਨ ਵਿਸਾਲਾ। ਪਰ ਤੁਹਾਡੀ ਕਹਿੰਦੇ ਪ੍ਰੇਮਾ ਭਗਤੀ ਵਿੱਚ ਹਮੇਸ਼ਾ ਮਸਤ ਰਹਿੰਦਾ ਹੈ। ਤਿਹ ਸਾਮ ਤੁਮ ਕੋ ਅਪਰ ਨ ਪਿਆਰਾ। ਹੇ ਨਰਸਿੰਘ ਭਗਵਾਨ, ਉਹ ਚੰਡਾਲ ਦੇ ਸਮਾਨ ਹੋਰ ਤੁਹਾਨੂੰ ਕੋਈ ਪਿਆਰਾ ਨਹੀਂ। ਉਹ ਭਗਤੀ ਦੇ ਕੇ ਤੁਸੀਂ ਉਹਦੇ ਨਾਲ ਪਿਆਰ ਕਰਦੇ ਹੋ। ਇਹ ਨਿਰਣੈ ਮੈਂ ਹਿਰਦੈ ਵਿਚਾਰਾ। ਇਹ ਨਰਸਿੰਘ ਭਗਵਾਨ ਜੀ, ਇਸ ਤਰ੍ਹਾਂ ਮੈਂ ਪ੍ਰਹਿਲਾਦ ਨੇ ਹਿਰਦੇ ਨਿਰਣੇ ਕਰਕੇ ਸੋਚ ਵਿਚਾਰ ਲਿਆ ਹੋਇਆ ਹੈ। ਦੋਹਰਾ ਜਗ ਦਾਨ ਤਪ ਧਰਮ ਸਤ। ਬ੍ਰਹਮਣ ਉਹ ਜਗ ਵੀ ਕਰੇ ਹਮੇਸ਼ਾ, ਦਾਨ ਵੀ ਕਰੇ ਤਪ ਵੀ ਕਰਦਾ ਹੋਵੇ। ਧਰਮ ਸਤ ਇਸੇ ਤਰ੍ਹਾਂ ਸਵੈ ਧਰਮ ਵਿੱਚ ਕਾਇਮ ਹੋਵੇ, ਸਤਪ੍ਰਤ ਅੱਗੀ ਸੱਚ ਬੋਲੇ ਵੀ ਗੁਣ ਹੋਵੇ ਉਸ ਵਿੱਚ। ਸਮ ਦਮ ਧੀਰ ਜਵੰਤ। ਫਿਰ ਕਹਿੰਦੇ ਉਹਨੇ ਮਨ ਤੇ ਕੰਟਰੋਲ ਕੀਤਾ, ਮਨ ਨੂੰ ਰੋਕ ਕੇ ਰੱਖਿਆ। ਇੰਦਰੇ ਜਿਹੜੇ ਕੰਨ ਨੱਕ ਉਹਨੂੰ ਮਾੜੇ ਪਾਸੇ ਨਾ ਜਾਣ ਦਿੰਦਾ ਹੈ, ਇੰਦਰਿਆਂ ਤੇ ਕੰਟਰੋਲ ਹੋਵੇ ਤੇ ਧੀਰਜ ਵਾਲਾ ਵੀ ਹੋਵੇ। ਸਹਿਨਸ਼ੀਲ ਮਤ ਸਰ ਰਹਿਤ। ਫਿਰ ਉਹਦੇ ਅੰਦਰ ਸਹਿਣ ਸ਼ਕਤੀ ਹੋਵੇ, ਸੀਰ ਸੁਭਾਅ ਹੋਵੇ, ਈਰਖਾ ਤੋਂ ਰਹਿਤ ਹੋਵੇ। ਦਸ ਗੁਣ ਇਹੀ ਗਿਣੰਤ। ਜਿਹੜੇ ਦਸ ਗੁਣ ਗਿਣੇ ਜਾਂਦੇ ਵਿਚਾਰੇ ਜਾਂਦੇ ਕਿਸੇ ਬ੍ਰਾਹਮਣ ਦੇ ਵਿੱਚ ਹੋਣ। ਚੌਪਈ ਦਿਜ ਕੁਲ ਮਾਨ ਭਰੇ ਉਰ ਭਾਰੀ। ਕਹਿੰਦੇ ਕੋਈ ਬ੍ਰਾਹਮਣਾਂ ਦੀ ਜਾਤ ਵਿੱਚ ਪੈਦਾ ਹੋ ਕਰਕੇ ਜਿਹੜਾ ਕੋਈ ਹਿਰਦੇ ਵਿੱਚ ਬਹੁਤ ਅਹੰਕਾਰ ਨਾਲ ਮਾਨ ਨਾਲ ਭਰ ਜਾਵੇ। ਭਗਤਹੀਨ ਗੁਣ ਅਗ ਅਨਹਾਰੀ। ਕਹਿੰਦੇ ਭਗਤੀ ਤੋਂ ਬਿਨਾਂ ਹੋਵੇ ਤੇ ਦਸ ਗੁਣ ਜਿਹਾ ਕਹੇ ਹੈ ਉਹਦੇ ਵਿੱਚ ਹੋਵਣ। ਕਹਿੰਦੇ ਭਗਤੀ ਤੋਂ ਬਗੈਰ ਜਿਹੜੇ ਦਸ ਗੁਣ ਉਹਦੇ ਕਹਿੰਦੇ ਪਾਪ ਦਸ ਪਾਪ ਉਹਦੇ ਇਕੱਠੇ ਕੀਤੇ ਹੈ, ਦਸਾਂ ਪਾਪਾਂ ਕਰਕੇ ਉਹ ਪਾਪੀ ਹੈ। ਨੀਚ ਜਾਤ ਤਜ ਕਰ ਮਨ ਮਨ। ਪਰ ਜੇ ਕੋਈ ਨੀਚ ਜਾਤ ਵਿੱਚ ਪੈਦਾ ਹੋ ਕੇ ਤੇ ਮਾਣ ਹੰਕਾਰ ਮਨ ਵਿੱਚੋਂ ਛੱਡ ਕੇ ਤੁਮਰੇ ਸੇਵਹ ਚਰਨ ਮਹਾਨਾ। ਭਗਵਾਨ ਤੁਹਾਡੇ ਚਰਨਾਂ ਦੀ ਮਹਾਨ ਸੇਵਾ ਪੂਜਾ ਕਰੇ ਉਹ ਨੀਵਾਂ। ਸੋ ਪਾਵਨ ਹੋਇ ਕਰ ਸਰਬੰਗਾ। ਤੁਹਾਡੀ ਭਗਤੀ ਕਰਕੇ ਹੈ ਸ੍ਰੀ ਕਰਕੇ ਸਭ ਤਰ੍ਹਾਂ ਕਰਕੇ ਪਵਿੱਤਰ ਹੋ ਜਾਂਦਾ। ਔਰ ਨਕੇਰ ਕਰ ਅਗ ਭੰਗਾ। ਆਪ ਤਾਂ ਆਪਣੇ ਤਾਂ ਉਹਦੇ ਪਾਪ ਨਾਸ ਹੋਣੇ ਹੋਣੇ ਹੀ ਹੈ, ਹੋਰਨਾਂ ਦੇ ਵੀ ਉਹ ਪਾਪਾਂ ਨੂੰ ਨਾਸ ਕਰ ਦਿੰਦਾ ਹੈ। ਸੁਣ ਮਮ ਬਿਨਤੀ ਤ੍ਰਿਭਵਨ ਸਾਈ। ਹੇ ਤਿੰਨਾਂ ਲੋਕਾਂ ਦੇ ਮਾਲਕ, ਮੇਰੀ ਭਗਤ ਦੀ ਆ ਬੇਨਤੀ ਸੁਣ ਲਈਏ। ਸ਼ਾਂਤ ਰੋਸ ਕਰ ਗਿਰਾ ਅਲਾਈ। ਭਾਈ ਬਾਲਾ ਜੀ ਨੂੰ ਕਹਿਣ ਲੱਗਿਆ, ਮਹਾਰਾਜ ਵੀ ਇਸ ਤਰ੍ਹਾਂ ਜਦੋਂ ਮੈਂ ਬੇਨਤੀ ਕੀਤੀ, ਉਹ ਬੇਨਤੀ ਨੂੰ ਸੁਣ ਕੇ ਤਿੰਨਾਂ ਦੇ ਮਾਲਕ ਭਾਵਨ ਤਿੰਨਾਂ ਲੋਕਾਂ ਦੇ ਮਾਲਕ ਕਹਿੰਦੇ ਗੁੱਸੇ ਨੂੰ ਸ਼ਾਂਤ ਕਰਕੇ ਗੁੱਸਾ ਛੱਡ ਕੇ ਉਹ ਬਚਨ ਕਿਹਾ ਮੈਨੂੰ ਉਹਨਾਂ ਨੇ। ਉਹ ਪ੍ਰਹਿਲਾਦ ਭਗਤ ਤੂੰ ਪੂਰਾ। ਇਹ ਵੀ ਪ੍ਰਹਿਲਾਦ, ਤੂੰ ਮੇਰਾ ਪੂਰਾ ਭਗਤ ਹੈ, ਮਹਾਨ ਭਗਤ ਹੈ। ਕੋ ਵਿਦ ਤੇ ਹੋਏ ਨ ਊਰਾ। ਕਿਸੇ ਇੱਕ ਢੰਗ ਦੇ ਨਾਲ ਤੂੰ ਕਹਿੰਦੇ ਕਿਸੇ ਪਾਸੇ ਤੂੰ ਊਰਾ ਨੀ, ਨਿਉਣ ਨੀ, ਖਾਲੀ ਨੀ, ਸਭ ਤਰ੍ਹਾਂ ਕਰਕੇ ਤੂੰ ਪੂਰਾ ਭਗਤ ਹੈ। ਪਰ ਜਾ ਚੋਹ ਜੋ ਹੋਇ ਚਿਤ ਮਾਹੀ। ਐਸੇ ਮੇਰੇ ਪੂਰੇ ਭਗਤ ਜੋ ਜੋ ਤੇਰੇ ਚਿਤ ਚ ਅਸਵਿਨੇ ਚਾਹਨਾ ਹੋਈ ਉਹੀ ਮੇਥੋਂ ਬਰ ਮੰਗ ਲੈ। ਤੋਤੇ ਨਹਿ ਅਦੇਯ ਮੁਝ ਪਾਹੀ, ਕਿਉਂਕਿ ਤੇਰੇ ਪਾਸੋਂ ਕਹਿੰਦੇ ਮੈਨੂੰ ਕੋਈ ਅਦੇ ਵਸਤੂ ਨਹੀਂ, ਭਾਵ ਐਸੀ ਵਸਤੂ ਕੋਈ ਨਹੀਂ ਜਿਹੜੀ ਮੈਂ ਤੈਨੂੰ ਨਾ ਦੇ ਸਕਾਂ, ਸਭ ਕੁਛ ਮੇਰੇ ਕੋਲ ਹੈ, ਜੋ ਮੰਗੇ ਉਹੀ ਮਿਲੇਗਾ। ਸੁਣ ਕਰ ਮੈਂ ਪੁੰਨ ਗਿਰਾ ਬਖਾਨੀ, ਹੇ ਭਾਈ ਬਾਲਾ ਜੀ, ਨਰਸਿੰਘ ਭਗਵਾਨ ਤੋਂ ਸੁਣ ਕਰਕੇ ਮੈਂ ਉਹਨਾਂ ਨੂੰ ਬਚਨ ਬਾਣੀ ਕਿਹਾ, ਮਮ ਮਨ ਸਰਬ ਕਾਮਨਾ ਹਾਨੀ, ਹੇ ਭਗਵਾਨ ਤੁਸੀਂ ਤਾਂ ਪਹਿਲਾਂ ਹੀ ਮੇਰੇ ਮਨ ਦੀਆਂ ਸਾਰੀਆਂ ਕਾਮਨਾ ਨਾਸ ਕਰ ਦਿੱਤੀਆਂ ਹੋਈਆਂ। ਜੋ ਸ ਕਾਮ ਤਬ ਭਗਤ ਕਰੇ, ਕਿਹਾ ਨਰਸਿੰਘ ਭਗਵਾਨ ਜਿਹੜੇ ਕੋਈ ਕਾਮਨਾ ਸਹਿਤ ਹੋ ਕੇ ਤੁਹਾਡੀ ਭਗਤੀ ਕਰਦੇ, ਇੱਛਾਵਾਂ ਰੱਖ ਕੇ ਭਗਤੀ ਕਰਦੇ ਭਗਤ, ਬਨ ਕੋ ਸਮਾਨ ਜਾਣੀਏ ਤੇ, ਉਹ ਤਾਂ ਕਹਿੰਦੇ ਬਾਣੀਏ ਦੇ ਸਮਾਨ ਕਹਿੰਦੇ ਭਗਤ ਜਾਣੇ ਜਾਂਦੇ ਆ। ਜਿਹਨੇ ਬਾਣੀਏ ਦੀ ਦੁਕਾਨ ਵਿੱਚ ਬਹੁਤ ਕੁਛ ਪਿਆ ਹੁੰਦਾ ਹੈ ਨਾ, ਜਿਹਨਾਂ ਦੇ ਅੰਦਰ ਬਹੁਤ ਕਾਮਨਾ ਨਾਲ ਭਰੇ ਪਏ ਆ, ਜਿਹਨਾਂ ਦਾ ਸਰੀਰ ਬਾਣੀਏ ਦੇ ਸਮਾਨ ਭਗਤ ਹੈ, ਜਿਹੜੇ ਬਹੁਤੀਆਂ ਕਾਮਨਾ ਰੱਖ ਕੇ ਭਗਤੀ ਕਰਦੇ। ਸ੍ਰੀ ਨਰਹਰਿ ਪੁਨ ਬੈਨ ਉਚਾਰੇ, ਇਸ ਤਰ੍ਹਾਂ ਕਹਿੰਦੇ ਮੈਥੋਂ ਸੁਣ ਕੇ ਭਗਵਾਨ ਨੇ ਫਿਰ ਬਚਨ ਕਹੇ ਮੈਨੂੰ, ਭਗਤ ਲਖੋ ਮੁਝ ਮਹਾ ਉਦਾਰੇ, ਇਹ ਵੀ ਪ੍ਰਹਿਲਾਦ ਭਗਤ ਮੈਨੂੰ ਬਹੁਤ ਵੱਡਾ ਮਹਾਨ ਤੂੰ ਸਖੀ ਦਾਤਾ ਦਾਨੀ ਵੀ ਸਮਝ, ਨਿਸਚੈ ਸਰਬ ਚਾਹ ਤੈ ਤਿਆਗੀ, ਨਿਚੇ ਹੈ ਭਰੋਸੇ ਵਾਲੀ ਗੱਲ ਹੈ ਵੀ ਤੂੰ ਸਾਰੀਆਂ ਭਗਤੀ ਕਰਦਿਆਂ ਚਾਹਨਾ ਇੱਛਾਵਾਂ ਖਾਸ਼ਾਂ ਛੱਡ ਦਿੱਤੀਆਂ ਹੋਈਆਂ। ਤਦਪ ਮੋਹ ਤੋਖਨ ਹਿਤ ਲਾਗੀ, ਵੀ ਮੈਨੂੰ ਪ੍ਰਸੰਨ ਕਰਨ ਵਾਸਤੇ ਤੂੰ ਹਿਤ ਵਿੱਚ ਲੱਗ, ਭਾਵ ਮੰਗਣ ਵਿੱਚ ਹਿੱਤ ਕਰ, ਮੈਥੋਂ ਕੁਝ ਨਾ ਕੁਝ ਪ੍ਰੇਮ ਨਾ ਮੰਗ ਲਾ, ਜਾ ਚੋਹ ਬਰ ਆਇਸ ਅਨੁਸਾਰੀ, ਇਸ ਕਰਕੇ ਮੇਰੀ ਆਗਿਆ ਹੈ, ਆਗਿਆ ਦੇ ਅਨੁਸਾਰੀ ਹੋ ਕੇ ਮੈਥੋਂ ਕੋਈ ਨਾ ਕੋਈ ਜ਼ਰੂਰ ਤੂੰ ਬਰ ਮੰਗ ਭਗਤ, ਧੰਨ ਮੈਂ ਤੂੰ ਮੇਰੋ ਹਿਤਕਾਰੀ, ਕਿਉਂਕਿ ਤੂੰ ਮੇਰਾ ਬੜਾ ਪ੍ਰੇਮੀ ਭਗਤ, ਧੰਨ ਮੈਂ ਤੂੰ ਮੇਰੇ ਹੀ ਸਰੂਪ ਹੈ, ਮੇਰੇ ਵਿੱਚ ਹੀ ਲਵਲੀਨ ਹੋਇਆ ਹੋਇਆ, ਬੰਦ ਹੱਥ ਮੈਂ ਮਨ ਰਜਾਇਆ, ਭਾਈ ਲਾ ਜੀ ਜਦੋਂ ਮੈਨੂੰ ਭਗਵਾਨ ਨੇ ਕਿਹਾ ਮੈਂ ਹੱਥ ਜੋੜ ਕੇ ਤੇ ਭਗਵਾਨ ਦੀ ਆਗਿਆ ਮੰਨ ਕੇ, ਕਹਿਓ ਜਰਾਵਰ ਕੀ ਅਸ ਦਾਇਆ, ਕਿਹਾ ਹੇ ਭਗਵਾਨ ਜੇ ਆਪ ਜੀ ਦੀ ਇਸ ਤਰ੍ਹਾਂ ਦੀ ਦਇਆ ਹੈ ਵੀ ਮੈਨੂੰ ਕੋਈ ਦੇਣਾ ਹੀ ਚਾਹੁੰਦੇ ਹੋ, ਸਰਬ ਕਾਮਨਾ ਉਰ ਜਰ ਜਾਵੇ, ਫਿਰ ਮਾਰਾ ਮੈਂ ਇਹ ਮੰਗ ਕਰਦਾ ਇਹ ਬਰ ਮੰਗਦਾ ਵੀ ਮੇਰੇ ਹਿਰਦੇ ਵਿੱਚੋਂ ਸਭ ਤਰ੍ਹਾਂ ਦੀਆਂ ਜਿਹੜੀਆਂ ਕਾਮਨਾ ਮੰਗਣ ਦੀਆਂ ਖਾਹਿਸ਼ਾਂ ਬਿਲਕੁਲ ਸੜ ਮੱਚ ਜਾਣ, ਤਬ ਪਗ ਭਗਤ ਸਦਾ ਰਤ ਭਾਵੈ, ਤੁਹਾਡੇ ਚਰਨਾਂ ਦੀ ਜਿਹੜੀ ਪ੍ਰੇਮ ਨਾਲ ਭਗਤੀ ਕਰਨੀ ਇਹ ਪ੍ਰੀਤੀ ਕਰਨੀ ਮੈਨੂੰ ਚੰਗੀ ਲੱਗੇ, ਅਸ ਕਹਿ ਬਾਰ ਬਾਰ ਸਿਰ ਨਿਆਈ, ਇਸ ਤਰ੍ਹਾਂ ਭਾਈ ਬਾਲਾ ਮੈਂ ਉਹਨਾਂ ਨੂੰ ਕਹਿ ਕੇ ਮੁੜ ਮੁੜ ਕੇ ਸਿਰ ਨਵਾਇਆ, ਰਹੇ ਉਹ ਚਰਨ ਪੰਕਜ ਲਪਟਾਈ, ਨਰਸਿੰਘ ਦੇ ਚਰਨਾਂ ਕਮਲਾਂ ਤੇ ਮੈਂ ਲੱਗਿਆ ਰਿਹਾ, ਹੋਇ ਪ੍ਰਸੰਨ ਭਗਤ ਨਿਗੁਣ ਖਾਨੀ, ਜੋ ਗੁਣਾਂ ਦੇ ਖਾਣ ਭਗਤਾਂ ਉੱਪਰ ਪ੍ਰਸੰਨ ਹੋਣ ਵਾਲੇ, ਮ੍ਰਿਦੁਲ ਮ੍ਰਿਦੁਲ ਮਧੁਰ ਬੋਲੇ ਸੁਠ ਬਾਣੀ, ਭਾਈ ਬਾਲਾ ਬੜਾ ਮਿੱਠਾ ਤੇ ਕੋਮਲ ਬਚਨ ਸੋਹਣੇ ਬਾਣੀ ਰੂਪ ਵਿੱਚ ਬੋਲੇ ਹੋ, ਸਦਾ ਅਚਲ ਸੁਖ ਦੋਨੋ ਲੋਕਾ, ਚੰਗਾ ਵੀ ਪ੍ਰਹਿਲਾਦ ਭਗਤ ਤੂੰ ਤਾਂ ਨੀ ਮੰਗਦਾ ਹੈ, ਸਦਾ ਅਚਲ ਰਹਿਣ ਵਾਲਾ ਸੁਖ ਦੋਨਾਂ ਲੋਕਾਂ ਦਾ, ਨਿਰਸੰਦੇਹ ਹੋਇਆ ਭੋਗ ਅਸ਼ੋਕਾ, ਬਿਨਾਂ ਸੰਸੇ ਤੋਂ ਐਨ ਅਸ਼ੋਕ ਸ਼ੋਕ ਤੋਂ ਰਹਿਤ ਆਨੰਦ ਹੋ ਕੇ ਭੋਗ ਐਸ ਲੋਕ ਦਾ ਵੀ ਅਗਲੇ ਲੋਕਾਂ ਦਾ ਵੀ ਸੁਖ, ਸਭ ਦਾਨਵ ਕੋ ਹੋ ਭਵਾਲਾ, ਪ੍ਰਹਿਲਾਦ ਭਗਤ ਜਿੰਨੇ ਦੇਤ ਸਾਰਿਆਂ ਦਾ ਹੁਣ ਤੂੰ ਪਾਤਸ਼ਾਹ ਹੋ ਜਾ, ਕਰ ਹੋ ਰਾਜ ਬੈਸੇ ਚਿਰ ਕਾਲਾ, ਬਹੁਤ ਸਮਾਂ ਕਹਿੰਦੇ ਤਖ਼ਤ ਤੇ ਬੈਠ ਕੇ ਰਾਜ ਭਾਗ ਕਰ, ਸਰਬ ਸ਼੍ਰੋਮਣ ਭਗਤ ਹਮਾਰਾ, ਕਿ ਸਾਰਿਆਂ ਤੋਂ ਤੂੰ ਮੇਰਾ ਹੁਣ ਸ਼੍ਰੋਮਣੀ ਭਗਤ ਹੈ, ਮਹਾਨ ਭਗਤ ਹੈ, ਸਵੈ ਨਾ ਸਕ ਹੈ ਮਦ ਮਾਨ ਵਿਕਾਰਾ, ਤੇਰੇ ਮਨ ਨੂੰ ਕਹਿੰਦੇ ਨਾ ਮਾਨ ਨਾ ਵਿਕਾਰ ਇਹ ਕੋਈ ਸ਼ੋ ਨਹੀਂ ਸਕਣਗੇ। ਸੁਣ ਇਹ ਬਚ ਜੋ ਕਹੇ ਜਗ ਨਾਥਾ। ਇਸ ਤਰ੍ਹਾਂ ਦੇ ਜੋ ਜਗਤ ਦੇ ਮਾਲਕ ਨੇ ਬਚਨ ਕਹੇ ਉਹਨਾਂ ਨੂੰ ਮੈਂ ਸੁਣ ਕੇ ਬੋਲਿਓ ਮੈਂ ਨਾਏ ਪੱਗ ਮਾਥਾ। ਇਹ ਭਾਈ ਬਾਲਾ ਮੈਂ ਭਗਵਾਨ ਦੇ ਚਰਨਾਂ ਤੇ ਮੱਥਾ ਨਵਾ ਕੇ ਮੱਥਾ ਟੇਕ ਕੇ ਫਿਰ ਇਉਂ ਬੋਲਿਆ। ਮਮ ਪਿਤ ਆਤਸ਼ੈ ਅਗੀ ਮਲੀਨਾ। ਇਹ ਭਗਵਾਨ ਨਰ ਸਿੰਘ ਜੀ ਮੇਰਾ ਜਿਹੜਾ ਪਿਓ ਹੈ ਅਰਸਾ ਕਰਕੇ ਬਹੁਤ ਹੀ ਪਾਪੀ ਤੇ ਬਹੁਤ ਹੀ ਮੈਲਾ ਗੰਦਾ ਸੀ। ਨਿੰਦਕ ਹੋਏ ਦਰੋਹ ਤੁਮ ਕੀਨਾ। ਤੁਹਾਡਾ ਵੱਡਾ ਨਿੰਦਕ ਬਣ ਕੇ ਤੁਹਾਡੇ ਨਾਲ ਉਹਨੇ ਬੜਾ ਤਕੜਾ ਬੈਰ ਕੀਤਾ ਹੈ। ਦੀਨ ਦਿਆਲ ਇਸ ਕੀ ਗਤ ਕੀ ਜੈ। ਗਰੀਬਾਂ ਤੇ ਦਿਆਲਤਾ ਕਰਨ ਵਾਲੇ ਇਸੇ ਮੇਰੇ ਪਾਪੀ ਪਿਤਾ ਦੀ ਗਤੀ ਮੁਕਤੀ ਕਰ ਦੇਈਏ। ਸਭ ਅਪਰਾਧ ਬਖਸ਼ ਕਰ ਦੀ ਜੈ। ਜਿਹੜੇ ਮੂਰਖਪਣੇ ਵਿੱਚ ਇਹਨੇ ਅਪਰਾਧ ਗੁਨਾਹ ਕੀਤੇ ਸਾਰੇ ਮਾਫ ਕਰ ਦੇਈਏ ਇਹਨੂੰ। ਤੁਮ ਸੋ ਕੀਨ ਵਿਰੋਧ ਮਲੀਨੇ। ਕਿ ਮੇਰੇ ਗੰਦੇ ਪਿਓ ਨੇ ਬਿਨਾਂ ਕਾਰਨ ਤੋਂ ਤੁਹਾਡੇ ਨਾਲ ਵੈਰ ਵਿਰੋਧ ਕੀਤਾ ਹੈ। ਕਹੇ ਕੁਬਚਨ ਕੁਟਿਲ ਮਤ ਪੀਨੇ। ਮਤ ਹੀਨੇ ਬੁੱਧੀ ਤੋਂ ਹੀਣੇ ਨੇ ਟੋਡੇ ਵਚਨ ਤੇ ਖੋਟੇ ਵਚਨ ਤੁਹਾਨੂੰ ਕਹੇ ਇਸ ਨੇ। ਸਭ ਔਗਣ ਮੈਂ ਪੂਰਨ ਪਾਪੀ। ਇਹ ਮੇਰਾ ਜਿਹੜਾ ਪਿਓ ਸਾਰੇ ਔਗਣਾਂ ਦੇ ਵਿੱਚ ਭਰਿਆ ਪਿਆ ਪਾਪੀ ਸੀ। ਮੈਂ ਦਾ ਅਰਥ ਇੱਥੇ ਵਿੱਚ ਹੈ, ਪੂਰਨ ਦਾ ਅਰਥ ਇੱਥੇ ਭਰਿਆ, ਸਾਰੇ ਔਗਣਾਂ ਵਿੱਚ ਭਰਿਆ ਹੋਇਆ ਇਹ ਪਾਪੀ ਹੈ ਸੀ। ਬਿਨਾਂ ਕਾਜ ਜਗ ਜੀਵ ਸੰਤਾਪੀ। ਬਿਨਾਂ ਮਤਲਬ ਤੋਂ ਜਿਹਦੇ ਵਿੱਚ ਕੁਝ ਨਹੀਂ ਮਿਲਦਾ ਹੈ, ਕਹਿੰਦੇ ਬਿਨਾਂ ਮਤਲਬ ਤੋਂ ਸੰਸਾਰ ਦੇ ਜੀਵਾਂ ਨੂੰ ਇਹ ਤੰਗ ਕਰਨ ਵਾਲਾ ਹੋਇਆ ਹੈ। ਤੁਮਰੋ ਜਗ ਮੈਂ ਬਿਰਦ ਸੁਹਾਵਨ। ਪਰ ਤੁਹਾਡਾ ਭਗਵਾਨ ਸੰਸਾਰ ਦੇ ਵਿੱਚ ਇੱਕ ਸੋਭਨੀਕ ਬਿਰਦ ਹੈ, ਪਰਣ ਹੈ। ਦੀਨ ਨਿਵਾਜ ਪਤਤ ਕੇ ਪਾਵਨ। ਗਰੀਬਾਂ ਨੂੰ ਤੁਸੀਂ ਵਡਿਆਉਣੇ ਹੋ, ਪਾਪੀਆਂ ਨਿਗਰਿਆਂ ਗਰਕਿਆਂ ਨੂੰ ਤੁਸੀਂ ਪਵਿੱਤਰ ਕਰ ਦਿੰਦੇ ਹੋ। ਸ਼ਿਮਾ ਧਾਰ ਦੀ ਜੈ ਤੇ ਮੋਖ। ਇਸ ਕਰਕੇ ਮਾਰਾ ਮੇਰੇ ਪਿਓ ਤੇ ਖਿਮਾ ਧਾਰ ਕੇ ਇਹਨੂੰ ਮਾਰਾ ਮੁਕਤੀ ਦੇ ਦਈਏ। ਇੱਕ ਨਗੁਨੀਏ ਮਨ ਮੈਂ ਦੁਖਾ। ਮੇਰੇ ਪਿਓ ਨੇ ਮਾਰਾ ਗੁਨਾਹ ਕੀਤੇ ਉਪਦਰਵ ਕੀਤੇ ਉਹ ਮਨ ਵਿੱਚ ਇੱਕ ਮਨਾ ਵਿਚਾਰ ਗਏ ਜੀ। ਸ੍ਰੀ ਨਰ ਸਿੰਘ ਕਿਰਪਾ ਰਸ ਪੀਨੇ। ਭਾਈ ਬਾਲਾ ਬੇਨਤੀ ਸੁਣ ਕੇ ਜੋ ਕਿਰਪਾ ਦੇ ਸਮੁੰਦਰ ਨਰ ਸਿੰਘ ਜੀ ਉਹ ਕਿਰਪਾ ਦੇ ਰਸ ਵਿੱਚ ਭਿੱਜ ਗਏ, ਬਹੁਤ ਹੀ ਕਿਰਪਾ ਵਿੱਚ ਹੀ ਆ ਗਏ। ਬੋਲੇ ਬਿਗਸਤ ਬਚਨ ਪ੍ਰਵੀਨੇ। ਸਿਆਣੇ ਭਗਵਾਨ ਕਹਿੰਦੇ ਹੱਸਦੇ ਹੱਸਦੇ ਆ ਬਚਨ ਬੋਲੇ ਮੈਨੂੰ। ਜਿਹ ਕੁਲ ਜਨਮਿਓ ਤੂੰ ਮਮ ਦਾਸਾ। ਇਹ ਵੀ ਪ੍ਰਹਿਲਾਦ ਭਗਤ ਜਿਸ ਦਿੱਤਾਂ ਦੀ ਕੁਲ ਦੇ ਵਿੱਚ ਤੂੰ ਮੇਰਾ ਦਾਸ ਭਗਤ ਜੰਮਿਆ ਹੈ। ਭਗਤ ਕੀਨ ਦ੍ਰਿੜ ਲਖਿਓ ਨ ਤਰਾਸਾ। ਕਹਿੰਦੇ ਤਕੜਿਆ ਹੋ ਕੇ ਭਗਤੀ ਕੀਤੀ ਹੈ, ਕੋਈ ਡਰ ਭੈ ਨੀ ਜਾਣਿਆ। ਕੋ ਸੰਦੇਹ ਤੇਹ ਪਿਤ ਗਤ ਕਾਰੇ। ਉਹਦੇ ਪਿਤਾ ਦੀ ਮੁਕਤੀ ਵਿੱਚ ਕਿਹੜਾ ਕੋਈ ਸੰਸਾ ਹੈ ਭਲਾ। ਜਗ ਸਾਗਰ ਕੁਲ 21 ਸਤਾਰੇ। ਤਾਂ ਵੀ ਪ੍ਰਹਿਲਾਦ ਭਗਤ ਸੰਸਾਰ ਸਮੁੰਦਰ ਤੋਂ ਆਪਣੀ 21 ਕੁਲਾਂ ਨੂੰ ਧਾਰਨ ਕਰ ਲਿਆ। ਅਸ ਕਹਿ ਦੀਨ ਰਾਜ ਅਭਿਖੇਕਾ। ਭਾਈ ਬਾਲਾ ਇਸ ਤਰ੍ਹਾਂ ਨਰ ਸਿੰਘ ਨੇ ਮੈਨੂੰ ਪਹਿ ਕੇ ਤੇ ਫਿਰ ਰਾਜ ਭਾਗ ਦਾ ਤਿਲਕ ਦੇ ਦਿੱਤਾ। ਕਿਰਪਾ ਧਾਰ ਮੁਝ ਸਹਿਤ ਵਿਵੇਕਾ। ਇਸ ਤਰ੍ਹਾਂ ਕਿਰਪਾ ਧਾਰ ਕੇ ਨਾਲ ਵਿਵੇਕ ਗਿਆਨ ਸਹਿਤੀ, ਨਾਲੇ ਗਿਆਨ ਦੇ ਦਿੱਤਾ, ਨਾਲੇ ਰਾਜ ਭਾਗ ਦਾ ਤਿਲਕ ਦੇ ਦਿੱਤਾ। ਬਹਰੋ ਸ੍ਰੀ ਨਰ ਸਿੰਘ ਮਹਾਨਾ। ਭਾਈ ਬਾਲਾ ਜੀ ਇਸ ਤੋਂ ਬਾਅਦ ਫਿਰ ਜਿਹੜੇ ਮਹਾਨ ਨਰ ਸਿੰਘ ਜੀ ਪ੍ਰਗਟ ਹੋਏ ਸੀ, ਸਭ ਦੇਖਤ ਭੇ ਅੰਤਰ ਧਿਆਨ। ਮੇਰੇ ਤੇ ਬਾਕੀ ਸਾਰੇ ਦੇਖਦਿਆਂ ਦੇਖਦਿਆਂ ਉਹ ਅਲੋਪ ਹੋ ਗਏ, ਗੁਪਤ ਹੋ ਗਏ। ਸੋ ਪ੍ਰਭ ਅਬ ਕਲ ਕਾਲ ਮਝਾਰਾ। ਭਾਈ ਬਾਲਾ ਜੀ ਮੈਂ ਤਾਂ ਸਮਝਦਾ ਉਹ ਜਿਹੜਾ ਭਗਵਾਨ ਨਰ ਸਿੰਘ ਜੀ ਨੇ ਮੇਰੀ ਪ੍ਰਗਟ ਹੋ ਕੇ ਰੱਖਿਆ ਕੀਤੀ ਉਹ ਕਲਯੁਗ ਦੇ ਸਮੇਂ ਵਿੱਚ ਭਗਤ ਸਰੂਪ ਧਰਿਓ ਅਵਤਾਰਾ। ਉਸੇ ਨੇ ਭਗਤ ਦਾ ਸਰੂਪ ਧਾਰਨ ਕੀਤਾ ਹੋਇਆ। ਨਰਮਲੀਨ ਅਗ ਪੀਨ ਨਿਹਾਰੇ। ਭਾਈ ਬਾਲਾ ਉਸ ਭਗਤ ਸਰੂਪ ਨੇ ਮਨੁੱਖ ਜਿਹੜੇ ਮੇਲੇ ਦੇਖੇ ਹੈ ਤੇ ਬਹੁਤੇ ਪਾਪਾਂ ਨਾਲ ਭਾਰੇ ਤਕੜੇ ਦੇਖੇ। ਤਿੰਨ ਹੈ ਬਤਾਵਨ ਪੰਥ ਸੁਖਾਰੇ। ਉਹਨਾਂ ਨੂੰ ਸੌਖਾ ਜਿਹੜਾ ਭਾਉ ਭਗਤੀ ਦਾ ਰਸਤਾ ਦੱਸਣ ਵਾਸਤੇ। ਦਸ ਜਾਨ ਮੁਝ ਦਰਸ਼ਨ ਦੀਨਾ। ਕਹਿੰਦੇ ਹੁਣ ਗੁਰੂ ਨਾਨਕ ਰੂਪ ਹੋ ਕੇ ਆ ਗਏ ਹੈ, ਮੈਨੂੰ ਆਪਣਾ ਸੇਵਕ ਜਾਣ ਕੇ ਦਰਸ਼ਨ ਦਿੱਤਾ ਹੈ। ਤਬ ਤਨ ਧਰ ਨਰ ਹਰ ਰੱਖ ਕੀਨਾ। ਇਤੋਂ ਪਹਿਲਾਂ ਨਰ ਸਿੰਘ ਦਾ ਸਰੀਰ ਧਾਰਨ ਕਰਕੇ ਮੇਰੀ ਰੱਖਿਆ ਕਰ ਦਿੱਤੀ ਸੀ, ਹੁਣ ਇਸ ਰੂਪ ਵਿੱਚ ਆ ਕੇ ਮੈਨੂੰ ਦਰਸ਼ਨ ਬਖਸ਼ੇ ਹਨ। ਮੋਹ ਸੰਗ ਇਮ ਭਾ ਬਿਰਤੰਤੇ, ਭਾਈ ਬਾਲਾ ਇਸ ਤਰ੍ਹਾਂ ਮੇਰੇ ਨਾਲ ਇਹ ਪ੍ਰਸੰਗ ਹੋਇਆ, ਇਸ ਤਰ੍ਹਾਂ ਦੀ ਇਹ ਕਹਾਣੀ ਹੋਈ ਹੈ। ਸੁਣੋ ਕਾਨ ਬਾਲੇ ਮਤ ਵੰਤੇ, ਅਕਲ ਵਾਲੇ ਬੁੱਧੀ ਵਾਲੇ ਭਾਈ ਬਾਲਾ ਤੂੰ ਕੰਨ ਦੇ ਕੇ ਸੁਣ ਲੈ। ਸ੍ਰੀ ਅੰਗਦ ਸੁਣੀਏ ਮਨ ਲਾਈ, ਇਧਰ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ ਮਨ ਲਾ ਕੇ ਸੁਣੀਏ। ਸੁਣੀ ਸਰਬ ਜਬ ਕਥਾ ਸੁਹਾਈ, ਪ੍ਰਹਿਲਾਦ ਤੋਂ ਕਥਾ ਸੋਭਨੀਕ ਮੈਂ ਸਾਰੀ ਮੁੜ ਤੋਂ ਲੈ ਕੇ ਅਖੀਰ ਤੱਕ ਸੁਣੀ। ਬੰਦ ਹੱਥ ਮੈਂ ਬੰਧਨ ਕੀਨੀ, ਗੁਰੂ ਅੰਗਦ ਸਾਹਿਬ ਜੀ ਮੈਂ ਤਾਂ ਸਾਰੀ ਕਥਾ ਸੁਣ ਕੇ ਦੋਵੇਂ ਹੱਥ ਜੋੜ ਕੇ ਪ੍ਰਹਿਲਾਦ ਨੂੰ ਮੱਥਾ ਟੇਕਿਆ। ਭਗਤਨ ਤੇ ਮਹਿਮਾ ਵੱਡ ਚੀਨੀ, ਬਾਕੀ ਭਗਤਾਂ ਨਾਲੋਂ ਪ੍ਰਹਿਲਾਦ ਭਗਤ ਦੀ ਬੜੀ ਤਕੜੀ ਮਹਿਮਾ ਜਾਣੀ ਪਛਾਣੀ। ਕਿਤਕ ਕਾਲ ਸ੍ਰੀ ਗੁਰ ਤੇ ਪਾਸਾ, ਹਾਂ ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਹੈ, ਹੇ ਗੁਰੂ ਅੰਗਦ ਸਾਹਿਬ ਜੀ ਕੁਝ ਕੁ ਸਮਾਂ ਉਹ ਪ੍ਰਹਿਲਾਦ ਭਗਤ ਦੇ ਕੋਲ ਰਹਿ ਕਰ ਕੀਨੇ ਬਚਨ ਬਿਲਾਸਾ, ਨਾਨਕ ਸਾਹਿਬ ਜੀ ਨੇ ਰਹਿ ਕੇ ਆਨੰਦਮਈ ਬਚਨ ਬਿਲਾਸ ਕੀਤੇ। ਕਰੀ ਪਰਸ ਪਰ ਦੋਹ ਦਿਸ਼ ਬੰਧਨ, ਇਧਰੋਂ ਵੀ ਉਧਰੋਂ ਦੋਹਾਂ ਪਾਸਾਂ ਤੋਂ ਇੱਕ ਸੂਰੇ ਨੂੰ ਨਮਸਕਾਰਾਂ ਕੀਤੀਆਂ ਗਈਆਂ। ਅਗਰਜ ਗਮ ਨੇ ਦੁੱਖ ਨਿਕੰਦਨ, ਇਸ ਤਰ੍ਹਾਂ ਦੁੱਖਾਂ ਉਗਣਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਉਹ ਪ੍ਰਹਿਲਾਦ ਭਗਤ ਤੋਂ ਫਿਰ ਅੱਗੇ ਨੂੰ ਚਲੇ ਗਏ। ਦੋਹਰਾ ਸ੍ਰੀ ਗੁਰ ਪਗ ਕਰ ਸਿਫਰ ਸਰ, ਅਗਲਾ ਪ੍ਰਸੰਗ ਪ੍ਰਾਰੰਭ ਕਰਨ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੀ ਮਹਿਮਾ ਦਾ ਮੰਗਲ ਕਰੜੇ ਹੈ ਵੀ ਸੋਭਾ ਵਾਲੇ ਜੋ ਗੁਰੂ ਮਹਾਰਾਜ ਦੇ ਚਰਨ ਹੈ ਉਹਨੂੰ ਆਪਣੇ ਮੈਂ ਸੀਸ ਤੇ ਕਹਿੰਦੇ ਢਾਲ ਵਾਂਗ ਬਣਾ ਕੇ, ਬਾਨਜ ਸਰਬ ਵਿਕਾਰ ਭੈੜੇ ਮਕਾਰ ਭੈੜੇ ਫੁਰਨੇ ਉਹ ਤੀਰਾਂ ਵਾਂਗ ਹਨ, ਕਰਤੇ ਹੈ ਓਟ ਬਚਾਇ ਕੈ, ਉਹਨਾਂ ਤੋਂ ਕਹਿੰਦੇ ਬਚਾ ਕਰਨ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਜਿਹੜੀ ਢਾਲ ਹੈ ਇਸ ਨਾ ਵਿਚਾਰ ਓਟ ਕਰਕੇ। ਕਹੋ ਕਥਾ ਸੁਖ ਸਾਰ, ਜੋ ਸਾਰ ਸੁਖ ਦੇਣ ਵਾਲੀ ਕਥਾ ਸੇਹ ਸੁਖਾਂ ਨੂੰ ਜਾਂ ਸਾਰੇ ਸੁਖ ਬਖਸ਼ਣ ਵਾਲੀ ਕਥਾ ਉਹ ਮੈਂ ਕਹਿਣਾ। ਸ੍ਰੀ ਬਾਲਾ ਸੰਧੁਰ ਵਾਜ ਚੌਪਈ, ਸ੍ਰੀ ਅੰਗਦ ਸੁਨ ਕਥਾ ਰਸਾਈ। ਬਾਲਾ ਜੀ ਬੋਲੇ, ਹੇ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸੋਹਣੀ ਕਥਾ ਸੁਣੀਏ। ਅਗਰਜ ਗਮਨੇ ਦੀਨ ਦਯਾਲਾ, ਭਗਤ ਪ੍ਰਹਿਲਾਦ ਨੂੰ ਦਰਸ਼ਨ ਦੇ ਕੇ ਬਚਨ ਵਿਲਾਸ ਕਰਕੇ ਗਰੀਬਾਂ ਤੇ ਦਿਆਲਤਾ ਕਰਨ ਅੱਗੇ ਨੂੰ ਚੱਲ ਪਏ। ਤਬ ਮਰਦਾਨੇ ਬਚਨ ਉਚਾਰਾ, ਭਾਈ ਮਰਦਾਨਾ ਜੀ ਨੇ ਜਾਂਦਿਆਂ ਜਾਂਦਿਆਂ ਸਤਿਗੁਰੂ ਜੀ ਨੂੰ ਬਚਨ ਕਿਹਾ। ਧਰਿਓ ਪ੍ਰਭੂ ਸ਼ੂਕਰ ਅਵਤਾਰਾ, ਮਹਾਰਾ ਮੈਂ ਪੁਰਾਣਾ ਵਿੱਚ ਸੁਣਿਆ ਵੀ ਜਿੱਥੇ ਆ ਭਗਵਾਨ ਨੇ ਨਰਸਿੰਘ ਰੂਪ ਧਾਰਿਆ ਸੀ ਉੱਥੇ ਸੂਰ ਦਾ ਅਵਤਾਰ ਵੀ ਧਾਰਿਆ ਸੀ। ਫਿਰ ਨਾਸ਼ਸ ਦਾਨਵ ਹਨ ਕੈਸੇ, ਇਹ ਜਿਹੜਾ ਇਹਦਾ ਭਰਾ ਸੀ ਨਾ ਹਿਰਨ ਕਸ਼ਯਪ, ਕਹਿੰਦੇ ਉਹ ਦੈਂਤ ਨੂੰ ਕਿਵੇਂ ਸੂਰ ਰੂਪ ਦੇ ਵਿੱਚ ਧਾਰਨ ਅਰਸ ਕੀਤਾ ਸੀ ਭਗਵਾਨ ਨੇ। ਧਰਨੀ ਆਨੀ ਭਨੀਏ ਤੈਸੇ, ਧਰਤੀ ਨੂੰ ਕਹਿੰਦੇ ਹਿਰਨ ਕਸ਼ਯਪ ਕੋਲੋਂ ਖੋਹ ਕੇ ਲਿਆਂਦਾ ਸੀ, ਉਹ ਮਹਾਰਾ ਮੈਨੂੰ ਦੱਸੀਏ ਮਰਦਾਨੇ ਨੂੰ ਪ੍ਰਸੰਗ। ਇਹ ਦੈਤਨ ਕੋ ਜਨਮ ਜੋ ਕਰੂਰਾ, ਬਾਕੀ ਗੁਰੂ ਨਾਨਕ ਸਾਹਿਬ ਤੁਹਾਨੂੰ ਕੋਈ ਲਿਖਿਆ ਛਿਪਿਆ ਨਹੀਂ, ਇਹ ਜਿਹੜੇ ਦੋ ਦੈਂਤ ਹੋਏ ਹਿਰਨ ਕਸ਼ਯਪ ਤੇ ਹਰਨ, ਇਹਨਾਂ ਦਾ ਜਿਹੜਾ ਬੜਾ ਭੈੜਾ ਜਨਮ ਹੋਇਆ ਹੈ। ਸੋ ਕਹੀਏ ਸ੍ਰੀ ਗੁਰ ਗੁਣ ਪੂਰਾ, ਇਹ ਬਹੁਤੇ ਗੁਣਾ ਕਰਕੇ ਪੂਰਨ ਸਤਿਗੁਰੂ ਇਹ ਦੋਹਾਂ ਦੈਂਤਾਂ ਦਾ ਜਨਮ ਦਾ ਵੀ ਪ੍ਰਸੰਗ ਮੈਨੂੰ ਕਹੀਏ। ਸੁਣ ਕਰ ਕਹਿਣ ਲੱਗੇ ਗੁਣ ਖਾਨੀ, ਗੁਣਾਂ ਦੀ ਖਾਣ ਭਾਈ ਮਰਦਾਨਾ ਜੀ ਤੋਂ ਸੁਣ ਕੇ ਕਹਿਣ ਲੱਗ ਪਏ, ਜੋ ਸੁਣ ਹੈ ਪੁਰਾਣ ਕਹਾਣੀ। ਕਹਿੰਦੇ ਭਾਈ ਮਰਦਾਨੇ ਸੁਣ ਲਾ ਪ੍ਰਸੰਗ, ਜੋ ਪਹਾਣਾ ਪੁਰਾਣਾ ਵਿੱਚ ਆ ਕਹਾਣੀ ਜੀ ਇਹੋ ਜੀ ਲਿਖੀ ਪਈ ਹੋਈ ਹੈ। ਇੱਕ ਸਮੇਂ ਕਸ਼ਯਪ ਜੱਗ ਕਰਕੇ, ਤੈਨੂੰ ਪੁਰਾਣਾ ਦੀ ਸਾਖੀ ਸੁਣਾ ਦਿੰਦੇ ਹਾਂ ਮਰਦਾਨੇ। ਇੱਕ ਸਮੇਂ ਕਹਿੰਦੇ ਜਿਹੜਾ ਕਸ਼ਯਪ ਰਿਸ਼ੀ ਸੀ ਉਹ ਜੱਗ ਕਰਕੇ ਬੈਠਾ ਸੀ, ਬੈਠਿਓ ਸਦਨ ਹਰਖ ਉਰ ਧਰ ਕੇ, ਹਰ ਦੇ ਵਿੱਚ ਖੁਸ਼ੀ ਧਾਰ ਕੇ ਜੱਗ ਜਾ ਕਰਕੇ ਮੌਜ ਨਾਲ ਬੈਠਾ ਸੀ। ਸੰਧਿਆ ਕਾਲ ਸੁਤਾ ਦਖ ਕੇਰੀ, ਕਹਿੰਦੇ ਸ਼ਾਮ ਦਾ ਸਮਾਂ ਸੀ, ਜਿਹੜਾ ਦਸ਼ ਰਾਜਾ ਹੋਇਆ ਉਹਦੀ ਜਿਹੜੀ ਪੁੱਤਰੀ ਸੀ ਜੋ ਇਹ ਕਛਪ ਰਖੀ ਨਾਲ ਵਿਆਹੀ ਹੋਈ ਸੀ। ਦਿੱਤੀ ਨਾਮ ਤ੍ਰਿਟ ਕਾਮ ਕਨੇਰੀ, ਕਹਿੰਦੇ ਉਹਦਾ ਨਾਮ ਸੀ ਲੜਕੀ ਦਾ ਇਸਤਰੀ ਦਾ ਦਿੱਤੀ, ਉਹਨੂੰ ਮੰਦਮਾਸ਼ਨਾ ਨੇ ਘੇਰ ਲਿਆ। ਚਾਏ ਸਮੀਪ ਕਹੇ ਅਸ ਬੈਨਾ, ਇਸ ਤਰ੍ਹਾਂ ਕਹਿੰਦੇ ਕਛਪ ਰਖੀ ਦੇ ਕੋਲੋਂ ਦਿੱਤੀ ਨੇ ਇਸ ਤਰ੍ਹਾਂ ਦੇ ਬਚਨ ਫਿਰ ਕਹੇ। ਤਨ ਮਨ ਮੋਰ ਕੰਪਾਵਾ ਮੈਨਾ, ਇਹ ਕਛਪ ਰਖੀ ਜੇ ਮੇਰੇ ਸਰੀਰ ਨੂੰ ਮੇਰੇ ਮਨ ਨੂੰ ਇਹ ਮੰਦਮਾਸ਼ਨਾ ਨੇ ਤੰਗ ਕੀਤਾ ਹੈ। ਜੋ ਕਦਲੀ ਦਲ ਦੁਰਦ ਹਿਲਾਵੇ, ਇਸ ਤਰ੍ਹਾਂ ਕਹਿੰਦੇ ਜਿਹੜਾ ਹਾਥੀ ਹੁੰਦਾ ਕੇਲੇ ਨੂੰ ਹਿਲਾਉਂਦਾ ਚਲਾਉਂਦਾ ਪੱਤਰਿਆਂ ਨੂੰ, ਦੀਨ ਜਾਨ ਤਿਉ ਮੁਝ ਸੰਤਾਵੈ, ਇਸੇ ਤਰ੍ਹਾਂ ਕਹਿੰਦੇ ਮੈਨੂੰ ਦੀਨ ਜਾਣ ਕੇ ਕਮਜ਼ੋਰ ਜਾਣ ਕਰਕੇ ਮੰਦਵਾਸ਼ਨਾ ਤੰਗ ਕਰ ਰਹੀ ਹੈ। ਸੌਤ ਸਮ੍ਰਿਧਵਾਨ ਸਭ ਜੋਈ, ਬਾਕੀ ਕਛੇ ਰਿਖੀ ਜੀ ਮੇਰੀਆਂ ਜਿਹੜੀਆਂ ਬਾਕੀ ਉਹ ਸੌਕਣਾ ਹੈ, ਉਹ ਬਨਤਾ ਹੈ, ਕਦਰੂ ਹੈ, ਅਦਿਤੀ ਹੈ, ਉਹ ਕਹਿੰਦੇ ਪੁੱਤਰ ਦੀ ਕਰਕੇ ਸਮੱਗਰੀ ਵਾਲੀਆਂ ਹੋਈਆਂ, ਅਤੇ ਜਿਹਦੇ ਪੇਟ ਤੋਂ ਜਿਹੜੇ ਦੇਵਤੇ ਪੈਦਾ ਹੋ ਗਏ, ਦੇਵਤਿਆਂ ਦੀ ਸੰਤਾਨ ਹੈ, ਕਦਰੂ ਤੋਂ ਆ ਜਿਹੜੇ ਸੱਪ ਸੁਪਜੇ ਹੋ ਗਏ, ਇਸੇ ਤਰ੍ਹਾਂ ਜਿਹੜੀ ਬਨਤਾ ਉਹ ਤੋਂ ਗਰੁੜ ਪੁੱਤਰ ਪੈਦਾ ਹੋ ਗਏ, ਅਤੇ ਮੇਰੇ ਕੋਈ ਨਹੀਂ ਹੋਇਆ। ਕਹਿੰਦੇ ਇਸ ਤਰ੍ਹਾਂ ਮੇਰੀਆਂ ਜਿਹੜੀਆਂ ਸੌਂਕਣਾਂ ਹਨ ਉਹ ਸੰਤਾਨ ਰੂਪੀ ਸਮੱਗਰੀ ਨਾਲ ਹੋ ਗਈਆਂ, ਉਹ ਸੰਤਾਨ ਸਹਿਤ ਪੁੱਤਰਾਂ ਸਹਿਤ ਹੈ। ਤਿੰਨ ਭਿੱਖ ਦਾ ਹਿਰਦੇ ਮਮ ਹੋਈ, ਉਹਨਾਂ ਦੇ ਘਰ ਵਿੱਚ ਕਹਿੰਦੇ ਸੰਤਾਨ ਦੇਖ ਕੇ ਮੇਰੇ ਹਿਰਦੇ ਵਿੱਚ ਸਾੜਾ ਹੋ ਰਿਹਾ ਹੈ। ਤੁਮ ਕਿਰਪਾਲ ਸਭ ਭਾਂਤ ਪ੍ਰਵੀਨੋ, ਕਛਪ ਰਖੀ ਤੁਸੀਂ ਵਿਆਹਣੇ ਹੋ, ਬਹੁਤ ਦਿਆਲੂ ਕਿਰਪਾਲੂ ਸੁਭਾਅ ਵਾਲੇ ਹੋ, ਇੱਕ ਸਮਾਨ ਅੰਗਨਾ ਸਭ ਚੀਨੋ, ਸਾਰੀਆਂ ਤੁਹਾਡੀਆਂ ਜਿਹੜੀਆਂ ਇਸਤਰੀਆਂ ਹੈ ਘਰ ਵਾਲੀਆਂ ਸਾਰਿਆਂ ਨੂੰ ਇੱਕ ਸਮਾਨ ਹੀ ਤੁਸੀਂ ਜਾਣਦੇ ਪਛਾਣਦੇ ਹੋ। ਤਨ ਪੈ ਵਿਆਪਿਓ ਅਧਿਕ ਅਨੰਗਾ, ਕਛਪ ਰਖੀ ਇਸ ਸਮੇਂ ਸਰੀਰ ਤੇ ਮੇਰੇ ਉੱਪਰ ਮੰਦਵਾਸ਼ਨਾ ਨੇ ਬਹੁਤਾ ਪ੍ਰਭਾਵ ਪਾਇਆ ਹੋਇਆ। ਅਬ ਉਹ ਮੰਗ ਕੀਜੈ ਮਮ ਸੰਗਾ, ਮੇਰੀ ਚਾਹਨਾ ਵੀ ਆਪ ਇਸ ਮੇਰੇ ਸਰੀਰ ਦੇ ਨਾਲ ਸੰਬੰਧ ਜੋੜ ਗਏ ਜੀ। ਕਾਮ ਸੰਗ ਮੈਂ ਪੀੜਤ ਭਾਰੀ, ਮੰਦਵਾਸ਼ਨਾ ਦੇ ਨਾਲ ਮੈਨੂੰ ਮੈਂ ਭਰੀ ਭਾਰੀ ਨਿਪੀੜਤ ਹਾਂ। ਅਬ ਮੈਥਨ ਕਰ ਦੇ ਹੋ ਨਿਵਾਰੀ, ਹਾਂ ਇਹ ਕਛਪ ਰਖੀ ਇਸੇ ਸੀ ਸੰਬੰਧ ਜੋੜ ਕਰਕੇ ਇਹਨੂੰ ਨਿਵਿਰਤ ਕਰ ਦੇਈਏ। ਆਤੁਰ ਹੈ ਸ਼ਰਨਾਗਤ ਆਵੇ, ਹਾਂ ਜਿਹੜਾ ਕੋਈ ਵਿਆਕਲ ਹੋ ਕੇ ਸ਼ਰਨ ਵਿੱਚ ਆ ਜਾਵੇ। ਜੋ ਕਿਰਪਾਲ ਨਹਿ ਮੋਗ ਪਠਾਵੇ, ਜਿਹੜਾ ਕਿਰਪਾਲੂ ਦਿਆਲੂ ਸੁਭਾਅ ਵਾਲਾ ਉਹਨੂੰ ਫਿਰ ਉਹ ਖਾਲੀ ਨਹੀਂ ਭੇਜਦਾ ਹੁੰਦਾ। ਕਰੇ ਕੇਲ ਤੇ ਜਨਮਹਿ ਤਾਤਾ, ਇਹ ਕਛਪ ਰਖੀ ਤੁਹਾਡੇ ਸਰੀਰ ਦੇ ਸੰਬੰਧ ਦੇ ਜੋੜਨ ਕਰਕੇ ਪੁੱਤਰ ਪੈਦਾ ਹੋ ਜਾਏ, ਤਬ ਮੈਂ ਸੁਖ ਪਾਵਾਂ ਭਲ ਭਾਂਤਾ, ਪੁੱਤਰਵੰਤੀ ਬਣ ਕੇ ਮੈਂ ਵੀ ਚੰਗੀ ਤਰ੍ਹਾਂ ਬਾਕੀਆਂ ਵਾਂਗੂ ਸੁਖ ਪਾਵਾਂਗੀ। ਸੁਣ ਕਸ਼ਯਪ ਨਿਜ ਧੀਏ ਕੀ ਬਾਨੀ, ਭਾਈ ਮਰਦਾਨਾ ਆ ਕਸ਼ਯਪ ਰਿਖੀ ਨੇ ਆਪਣੀ ਪਤਨੀ ਉਹ ਦੀ ਗੱਲ ਸੁਣ ਕੇ ਬੋਲਿਓ ਤਾਹੇ ਕਰਤ ਸਨਮਾਨੀ, ਆਪਣੇ ਘਰਵਾਲੀ ਦਾ ਸਨਮਾਨ ਕਰਦਿਆਂ ਹਾਂ ਕਛਪ ਰਖੀਆਂ ਬੋਲਿਆ ਸੀ, ਪੁਰਾਣਾ ਵਿੱਚ ਇਹੋ ਜਿਹੀ ਸਾਖੀ ਹੈ। ਚੰਦਰ ਬਦਨ ਤੂੰ ਮੋਕੋ ਪਿਆਰੀ, ਕਛਪ ਰਖੀ ਨੇ ਆਪਣੇ ਘਰਵਾਲੀ ਦੀ ਉਸਤੀ ਕਰਦਿਆਂ ਕਿਹਾ ਚੰਦਰਮਾ ਵਰਗੇ ਮੁੱਖ ਵਾਰੀ ਤੂੰ ਮੈਨੂੰ ਬਹੁਤ ਪਿਆਰੀ ਹੈ। ਕਰੋ ਕਾਮਨਾ ਪੂਰਨ ਥਾਰੀ, ਇਹ ਜਿਹੜੇ ਤੇਰੇ ਅੰਦਰ ਫਾਸ਼ ਪੈਦਾ ਹੋ ਗਈ ਇਸ ਨੂੰ ਮੈਂ ਪੂਰਨ ਕਰ ਦਿਆਂਗਾ। ਸੰਧਿਆ ਕਾਲ ਬੀਤ ਹੈ ਜਬ ਹੀ, ਸ਼ਾਮ ਦਾ ਸਮਾਂ ਜਦੋਂ ਇਹ ਲੰਗ ਲੁੰਘ ਜਾਏਗਾ, ਮੈਥੁਨ ਕਰੋ ਸੰਗ ਤੁਜ ਤਬ ਹੀ, ਜਦੋਂ ਮੈਂ ਸਰੀਰ ਕਰਕੇ ਤੇਰੇ ਨਾਲ ਸੰਬੰਧ ਜੋੜ ਲਵਾਂਗਾ। ਇਹ ਬੇਲਾ ਲਖ ਘੋਰ ਵਿਸਾਲਾ, ਇਹ ਜਿਹੜਾ ਸੰਧਿਆ ਦਾ ਸਮਾਂ ਹੈ ਬੜਾ ਭਿਆਨਕ ਤੂੰ ਜਾਣ ਲੈ। ਕਾਮ ਚੇਸਟਾ ਕੋ ਨਹਿ ਕਾਲਾ, ਇਸ ਸਮੇਂ ਜਿਹੜਾ ਕੋਈ ਸਰੀਰ ਸੰਬੰਧ ਜੋੜਨਾ ਸਮਾਂ ਨਹੀਂ। ਸ਼ੰਕਰ ਫਿਰਤ ਲੀਏ ਗਣ ਸੰਗਾ, ਇਸ ਸਮੇਂ ਤਾਂ ਜਿਹੜਾ ਸ਼ਿਵਜੀ ਆਪਣੇ ਸਮੂਹ ਗਣਾਂ ਨੂੰ ਨਾਲ ਲੈ ਕੇ ਵਿਚਰ ਰਿਹਾ ਹੈ। ਭੂਤ ਪ੍ਰਚਰਜਾ ਹੇਤ ਉਮੰਗਾ, ਜਿਹਨੇ ਜੀਵ ਹੈ ਉਹਨਾਂ ਦੀ ਦੇਖਭਾਲ ਕਰਦਾ ਫਿਰ ਰਿਹਾ ਹੈ, ਉਹ ਵੀ ਕੀ ਕਰ ਰਿਹਾ, ਸਾਰਿਆਂ ਨੂੰ ਦੇਖ ਰਿਹਾ ਸ਼ਿਵਜੀ। ਰੁਕਮ ਸਮਾਨ ਭਸਮ ਤਨ ਕੀ ਨਾ, ਸ਼ਿਵਜੀ ਨੇ ਆਪਣੇ ਸਰੀਰ ਤੇ ਸਵਾਹ ਜੀ ਮਲ ਕੇ ਚਾਂਦੀ ਨੂੰ ਰੰਗ ਜਿਹਾ ਬਣਾਇਆ ਚਿੱਟਾ। ਅਗਨ ਤਰਨ ਸ਼ਸ ਜਿਹ ਦ੍ਰਿਗ ਤੀਨ। ਸ਼ਿਵ ਜੀ ਦੇ ਇੱਕ ਅਗਨੀ, ਇੱਕ ਸੂਰਯ ਤੇ ਇੱਕ ਚੰਦਰਮਾ, ਇਹ ਤਿੰਨ ਨੇਤਰ ਹਨ ਸਜਾਏ। ਇਸ ਨੇਤਰਾ ਚੰਦਰਮਾ ਹੈ, ਖੱਬਾ ਸੂਰਜ ਦਾ ਹੈ, ਤੇ ਤੀਜਾ ਜਿਹੜਾ ਅਗਨੀ ਦਾ ਉਹ ਤਾਲੂਏ ਵਿੱਚ ਸਿਰ ਦੇ ਵਿੱਚ ਹੈ। ਪੂਜਨ ਸਮੇਂ ਤਾਹ ਕੋ ਜਾਨ। ਇਸ ਕਰਕੇ ਐਸਾ ਜਿਹੜਾ ਤਰਨੈਣ ਨੇਤਰ ਸ਼ਿਵ ਜੀ ਨੂੰ ਪੂਜਨ ਦਾ ਸਮਾਂ ਤੂੰ ਜਾਣ ਲੈ ਪਤਨੀ। ਕੇਲ ਕਰਨ ਕੋ ਕਾਲ ਨ ਮਾਨ। ਇਸ ਕਰਕੇ ਸੀ ਸਵੰਦ ਕਰਨ ਦਾ ਜਿਹੜਾ ਸਮਾਂ ਤੂੰ ਨਾ ਜਾਣ ਸਮਝ। ਦਿਨ ਮੈਥੁਨ ਤੇ ਆਯੂ ਘਟਾਈ। ਕਿਉਂਕਿ ਦਿਨ ਦੇ ਸਮੇਂ ਜਿਹੜਾ ਕਿਸ ਤਰ੍ਹਾਂ ਦੀ ਕਿਰਿਆ ਕਰਦਾ ਉਹਦੀ ਉਮਰ ਘੱਟ ਜਾਂਦੀ। ਪਰਬ ਦਿਨ ਦੁਰ ਸੁੱਤ ਜਨਮਾਈ। ਜੇ ਕੋਈ ਪਰਬ ਦੇ ਦਿਨ ਐਸੀ ਕਿਰਿਆ ਕਰੇ ਉਹਦਾ ਪੁੱਤਰ ਖੋਟੇ ਪੈਦਾ ਹੁੰਦੇ ਹੁੰਦੇ। ਤਾਂ ਇਹ ਸੰਧਿਆ ਦੁੱਖ ਪ੍ਰਮਾਨ। ਇਸੇ ਤਰ੍ਹਾਂ ਇਹ ਪੁਰਬ ਦੇ ਸਮਾਨ ਕਹਿੰਦੇ ਸੰਧਿਆ ਦਾ ਜਿਹੜਾ ਇਹ ਸ਼ਮਾ ਹੈ ਇਹਨੂੰ ਦੁੱਖ ਸ਼ੈ ਤੂੰ ਸਮਝ ਲੈ। ਸ਼ਿਵ ਕੀ ਦ੍ਰਿਸ਼ਟ ਬਚਾਵ ਨਠਾਨਾ। ਇਸ ਕਰਕੇ ਸ਼ਿਵ ਭਗਵਾਨ ਗਣਾ ਸਹਿਤ ਵਿਚਰ ਰਹੇ ਉਹਦੀ ਨਿਗਾਹ ਤਾਂ ਬਚਾ ਕਰ। ਸੁਣੀ ਦਿੱਤੀ ਜਬ ਅਸ ਬੇਦਬਾਨੇ। ਭਾਈ ਮਰਦਾਨੇ ਇਹ ਕਹਾਣੀ ਪੁਰਾਣਾ ਵਿੱਚ ਅਜੀਬ ਤਰ੍ਹਾਂ ਦੀ ਲਿਖੀ ਹੈ। ਜਦੋਂ ਕਹਿੰਦੇ ਉਹ ਸੁਣੀ ਇੱਕ ਸ਼ਿਵ ਰਿਖੀ ਤੋਂ। ਮਨ ਜਿਸ ਬਾਨਨ ਤੇ ਅਕੁਲਾਨੀ। ਆਹ ਜਿਹੜੀ ਕਹਿੰਦੇ ਆ ਪਤਨੀ ਹੈ ਉਹ ਇਸ ਤਰ੍ਹਾਂ ਕਾਮ ਭਾਸ਼ਣਾ ਕਰਕੇ ਵਿਆਕਲ ਹੈ। ਪਰ ਬਧੂ ਜਿਵ ਤਜ ਕਰ ਬਰੀੜਾ। ਇਸ ਤਰ੍ਹਾਂ ਮਰਦਾਨਿਆ ਕੋਈ ਕੰਜਰੀ ਵੇਸ ਵੱਲ ਲੱਜਿਆ ਸ਼ਰਮ ਜੀ ਛੱਡ ਦਿੰਦੀ ਹੁੰਦੀ। ਪਤ ਕੋ ਬਸਨ ਗਹਿਓ ਹਿਤ ਕ੍ਰੀੜਾ। ਇਸੇ ਤਰ੍ਹਾਂ ਸ੍ਰੀ ਕਿਸਨ ਵਾਸਤੇ ਕਹਿੰਦੇ ਪਤੀ ਦਾ ਪੱਕਲਾ ਜਾ ਉਹਨੇ ਪਕੜ ਲਿਆ ਸੀ। ਕਹਿਓ ਨਾ ਰਹਿਓ ਜਾਤ ਮੁਝ ਪਾਹੀ। ਇਸ ਤਰ੍ਹਾਂ ਸਪਸ਼ਟੀ ਕਹਿ ਦਿੱਤਾ ਸੀ ਮੈਥੋਂ ਤਾਂ ਇਸ ਸਮੇਂ ਰਿਹਾ ਨਹੀਂ ਜਾ ਰਿਹਾ। ਕਰੋ ਕੇਲ ਪਤ ਅਬ ਚਿਤ ਚਾਹੀ। ਚਿਤ ਵੇ ਚਾਹਨਾ ਕਰਕੇ ਇਸੇ ਸਮੇਂ ਸ੍ਰੀ ਕਿਸਨ ਜੋੜੋ ਜੀ। ਕਸ਼ਯਪ ਕਾ ਮਾਰਤ ਤਿਹ ਦੇਖੀ। ਕਸ਼ਯਪ ਰਿਖੀ ਨੇ ਭਾਈ ਮਰਦਾਨੇ ਜਿਸ ਵੇਲੇ ਉਹ ਪਤਨੀ ਨੂੰ ਐਸੇ ਦੇਖਿਆ। ਗਮਨਿਓ ਜਹਾਂ ਇਕਾਂਤ ਵਿਸੇਖੀ। ਰਿਖੀ ਜੀ ਕਹਿੰਦੇ ਚਲੇ ਗਏ। ਤਹਾਂ ਜਾਏ ਦੀਨੋ ਰਤ ਦਾਨਾ। ਇਕਾਂਤ ਵੇ ਜਾ ਕੇ ਉਹਨੂੰ ਕਹਿੰਦੇ ਇਸ ਤਰ੍ਹਾਂ ਸ੍ਰੀ ਕਿਸਨ ਜੋੜ ਕੇ ਰਤੀ ਦਾਨ ਦੇ ਦਿੱਤਾ। ਤੀਏ ਤਨ ਮਨ ਜਿਸ ਤਾਪ ਮਿਟਾਨਾ। ਇਸਤਰੀ ਦਾ ਜਿਹੜਾ ਸਰੀਰ ਨੂੰ ਤਾਪ ਸੀ ਇਸ ਤਰ੍ਹਾਂ ਨੂੰ ਖਤਮ ਕਰ ਦਿੱਤਾ। ਬਹਰੋ ਜਾਏ ਸੰਧਿਆ ਤੇ ਹਕੀਨੀ। ਉਸ ਤੋਂ ਬਾਅਦ ਕਿਸੇ ਰਿਖੀ ਨੇ ਜਾ ਕੇ ਜੋ ਸ਼ਾਮ ਦੇ ਸਮੇਂ ਸੰਧਿਆ ਹੁੰਦੀ ਪੂਜਾ ਹੁੰਦੀ ਉਹ ਕੀਤੀ। ਤ੍ਰਿਪਟੀ ਜਾਪ ਵਿਖੇ ਮਤ ਭੀਨੀ। ਇਸ ਤਰ੍ਹਾਂ ਜਿਹੜਾ ਤਿੰਨ ਪਦਿਆਂ ਵਾਲੀ ਉਹ ਗਾਇਤਰੀ ਹੈ ਉਹਦੇ ਵਿੱਚ ਕਹਿੰਦੇ ਬੁੱਧੀ ਜੁੜ ਗਈ ਗਾਇਤਰੀ ਪੜ੍ਹਨ ਲੱਗ ਪਿਆ। ਪੁੰਨ ਜੋ ਦਿੱਤੀ ਪਾਛੇ ਪਛਤਾਨੀ। ਫਿਰ ਬਈ ਮਰਦਾਨੇ ਜਿਹੜੀ ਇਹਦੀ ਘਰਵਾਲੀ ਦਿੱਤੀ ਸੀ ਉਹ ਬਾਅਦ ਵਿੱਚ ਪਛੋਤਾਵਾ ਕਰਨ ਲੱਗ ਪਈ ਸੀ। ਲੱਜਾ ਯੁੱਤ ਦ੍ਰਿਗ ਤਾਰ ਸਕੁਚਾਨੀ। ਸ਼ਰਮ ਦੇ ਸਵੇ ਨੇਤਰ ਜੇ ਨੀਵੇਂ ਹੋ ਗਏ ਸ਼ਰਮਸ਼ਾਰ ਹੋ ਗਈ। ਕਸ਼ਯਪ ਕੇ ਸਮੀਪ ਚੱਲ ਆਈ। ਕੁਛ ਸਮੇਂ ਤੋਂ ਬਾਅਦ ਕਸ਼ਯਪ ਰਿਖੀ ਦੇ ਕੋਲੋਂ ਚੱਲ ਕੇ ਆਈ। ਸ਼ਿਵ ਕੇ ਭੈ ਤੇ ਗਿਰਾ ਅਲਾਈ। ਜੀ ਦੇ ਡਰ ਕਰਕੇ ਉਸਨੇ ਆ ਕੇ ਪਤਨੀ ਨੇ ਬਚਨ ਕਿਹਾ। ਹੇ ਪਤ ਗਰਭ ਮੋਹ ਕਲਿਆਨ। ਹੇ ਪਤੀ ਕਸ਼ਯਪ ਜੀ ਮੇਰੇ ਪਤੀ ਜਿਹੜਾ ਪੇਟ ਵਿੱਚ ਗਰਭ ਹੈ ਉਹਦੀ ਖੈਰ ਸੁਖ ਹੋਵੇ। ਰਿਸ ਧਰ ਸ੍ਰੀ ਸ਼ਿਵ ਕਰ ਨਹਾਨਾ। ਸਾਹ ਧਾਰ ਕੇ ਤੇ ਸ਼ਿਵ ਜੀ ਕਹਿੰਦੇ ਉਹਨਾਂ ਨੂੰ ਨਾਸ ਨਾ ਕਰ ਦੇਵੇ ਗਰਭ ਵਿੱਚ ਹੀ। ਨਮੋ ਨਮੋ ਤੇਹ ਕੇ ਪਗ ਪਦ ਕੰਜਾ। ਹੇ ਪਤੀ ਮੈਂ ਉਸ ਸ਼ਿਵ ਜੀ ਦੇ ਚਰਨਾਂ ਕਨਨ ਨੂੰ ਸ਼ਿਕਾਰ ਕਰਦੀ ਮੱਥਾ ਟੇਕਦੀ। ਮਹਾਦੇਵ ਸੇਵਤ ਸੁਰ ਪੁੰਜਾ। ਮਹਾਦੇਵ ਨੂੰ ਸਮੂਹ ਦੇਵਤਿਆਂ ਦੇ ਝੁੰਡ ਸੇਵਦੇ ਮੱਥਾ ਟੇਕਦੇ। ਮੋਹੇ ਅਵਗਿਆ ਸ਼ਿਮਾ ਕਰੀਜੈ। ਹੇ ਸ਼ਿਵ ਮੇਰੀ ਜਿਹੜੀ ਅਵਗਿਆ ਹੈ ਭੁੱਲ ਹੋਈ ਇਹਨੂੰ ਮਾਫ ਕਰ ਦੇਈਏ। ਤੀਏ ਸੁਭਾਵ ਲਖ ਮਨ ਨਾ ਰਸੀਜੈ। ਇਸਤਰੀਆਂ ਵਾਲਾ ਸੁਭਾਅ ਜਾਣ ਕੇ ਗੁੱਸਾ ਨਾ ਕਰੀਏ ਜੀ। ਸੁਣ ਕਸ਼ਯਪ ਬੋਲਿਓ ਤਬ ਬਾਨੀ। ਭਾਈ ਬਾਲਾ ਜੀ ਇਸ ਤਰ੍ਹਾਂ ਕਸ਼ਯਪ ਰਿਖੀ ਘਰਵਾਲੀ ਤੋਂ ਸੁਣ ਕੇ ਬਚਨ ਬੋਲਿਆ ਸੀ। ਅਹੋ ਉਪਦਰੇ ਨਾਰ ਅਜਾਨੀ। ਖੋਟੀ ਇਸਤਰੀਏ ਤੇ ਬਹੁਤ ਭੈੜੀਏ ਇਸਤਰੀਏ ਅਣਜਾਣ ਬੇਸਮਝੇ ਦੁਆ ਸੁੱਤ ਜਨਮੈ ਹੈ ਅਧਮ ਕਠੋਰਾ। ਕਹਿੰਦੇ ਦੋ ਪੁੱਤਰ ਤੇਰੇ ਪੈਰ ਤੋਂ ਇਕੱਠੇ ਹੀ ਪੈਦਾ ਹੋਣਗੇ, ਬੜੇ ਨੀਚ ਤੇ ਬੜੇ ਕਠੋਰ ਸਖ਼ਤ ਸੁਭਾਅ ਵਾਲੇ ਭੈੜੇ ਹੋਣਗੇ। ਦੇਹ ਸਰਬ ਜਗ ਕੋ ਦੁੱਖ ਘੋਰਾ। ਜਦੋਂ ਵੱਡੇ ਹੋ ਗਏ ਸੰਸਾਰ ਨੂੰ ਬੜਾ ਭਿਆਨਕ ਦੋਵੇਂ ਦੁੱਖ ਦੇਣਗੇ। ਕਸਮਲ ਕਰ ਹੈ ਅਨੇਕ ਪ੍ਰਕਾਰ। ਤੇਰੇ ਜਿਹੜੇ ਦੋ ਪੁੱਤਰ ਹੋਣਗੇ ਉਹ ਅਨੇਕਾਂ ਪਰਿਵਾਰ ਦੇ ਪਾਪ ਗੁਨਾਹ ਕਰਨਗੇ। ਤਿੰਨ ਹਿਤ ਧਰ ਹੈ ਬਿਸ਼ਨ ਅਵਤਾਰਾ। ਪਰ ਉਹਨਾਂ ਦੇ ਕਹਿੰਦੇ ਉਧਾਰ ਵਾਸਤੇ, ਉਹਨਾਂ ਨੂੰ ਮਾਰਨ ਵਾਸਤੇ ਭਗਵਾਨ ਵਿਸ਼ਨੂੰ ਦੋ ਅਵਤਾਰ ਧਾਰਨ ਕਰੇਗਾ। ਕਰ ਸੰਗਰਾਮ ਹਨ ਹੈਗੇ ਤਿੰਨ ਕੋ। ਹਨ ਦੋਹਾਂ ਨਾਲ ਜੰਗ ਯੁੱਧ ਕਰਕੇ ਨਾ ਦੋਹਾਂ ਤੇਰੇ ਪੁੱਤਰਾਂ ਨੂੰ ਮਾਰਨਗੇ। ਸੰਧਿਆ ਧਰਿਓ ਗਰਭ ਤੈ ਜਿਨ ਕੋ। ਸ਼ਾਮ ਦੇ ਸਮੇਂ ਜਿਨ੍ਹਾਂ ਦਾ ਕਹਿੰਦੇ ਤੂੰ ਆ ਗਰਭ ਜਾ ਧਾਰਨ ਕਰ ਲਿਆ ਹੈ। ਤਬ ਸੁਤ ਕੋ ਸੁਤ ਭਗਤ ਪ੍ਰਧਾਨਾ। ਇੰਨੀ ਗੱਲ ਹੈ ਹੇ ਅਦਿਤੀ, ਤੇਰੇ ਪੁੱਤਰ ਜਿਹੜਾ ਹੋਣਗੇ ਉਹਦਾ ਅੱਗੇ ਪੁੱਤਰ ਜਿਹੜਾ ਉਹ ਬੜਾ ਭਗਵਾਨ ਦਾ ਭਗਤ ਭਾਵ ਪੁੱਤਰ ਤੇਰਾ ਭਗਤ ਹੋਵੇਗਾ। ਹੋਵਹ ਗੋ ਸਮ ਦ੍ਰਿਸ਼ਟ ਸੁਜਾਨਾ। ਉਹ ਬੜਾ ਸਮਾਨ ਦ੍ਰਿਸ਼ਟੀ ਵਾਲਾ ਹੋਊਗਾ ਬੜਾ ਤੇਰਾ ਪੁੱਤਰ। ਕਰ ਕਸਮਲ ਤੂੰ ਪੁੰਨ ਪਛਤਾਨੀ। ਜਿਹੜੀ ਪਾਪ ਰਿਖਿਆ ਕਰਕੇ ਤੂੰ ਬਾਦ ਵਿੱਚ ਪਛੋਤਾਵਾ ਕੀਤਾ, ਇਸ ਸੋਕ੍ਰਿਤ ਤੇ ਹੋਇ ਸੁਖ ਖਾਨੀ। ਪਛੋਤਾਵਾ ਕਰਨੂ ਇਹ ਪੁੰਨ ਕਰਕੇ ਕਹਿੰਦੇ ਤੈਨ ਤੇਰਾ ਭਲਾ ਹੋਇਆ ਤੇਰੀ ਕੋਲ ਉਧਰੇਗੀ। ਹੈ ਸਰਬ ਭੂਤ ਹਿਤਕਾਰੀ। ਉਹ ਜਿਹੜਾ ਤੇਰਾ ਪੁੱਤਰ ਹੈ ਨਾ ਸਾਰੇ ਜੀਵਾਂ ਨੂੰ ਸੁਖ ਬਖਸ਼ਣ ਵਾਲਾ ਹੋਵੇਗਾ। ਦੁੱਖ ਲੱਖ ਦੁਖੀ ਸੁਖੀ ਸੁਖ ਧਾਰੀ। ਦੁਖੀ ਨੂੰ ਦੇਖ ਕੇ ਦੁਖੀ ਹੋ ਗਿਆ, ਸੁਖੀ ਨੂੰ ਦੇਖ ਕਰਕੇ ਸੁਖੀ ਮੰਨੇਗਾ। ਸੁਣ ਕਰ ਦਿੱਤੀ ਹਿਰਦੇ ਹਰ ਖਾਨੀ। ਮਰਦਾਨੇ ਇਸ ਤਰ੍ਹਾਂ ਜਿਹੜੀ ਉਹ ਕਛੂ ਦੇ ਰਖੀ ਦੀ ਘਰਵਾਲੀ ਦਿੱਤੀ ਸੀ, ਸੁਣ ਕਰਕੇ ਖੁਸ਼ ਹੋ ਗਈ। ਪ੍ਰਭ ਕਰਤੇ ਸੁਤ ਕੀ ਮ੍ਰਿਤੁ ਜਾਨੀ। ਵੀ ਭਗਵਾਨ ਦੇ ਹੱਥਾਂ ਤੋਂ ਮੇਰੇ ਪੁੱਤਰਾਂ ਦੀ ਮੌਤ ਹੋਊਗੀ ਤੇ ਮੁਕਤ ਹੋਣਗੇ ਉਹ। ਪੁੰਨ ਪੋਤਰਾ ਹੋਇਆ ਭਗਤ ਕਿਰਪਾਲਾ। ਫੇਰ ਮੇਰਾ ਜਿਹੜਾ ਪੁੱਤਰ ਹੈ ਉਹ ਬੜਾ ਕਹਿੰਦੇ ਬੜਾ ਪੰਡਿਆਲੂ ਕਿਰਪਾਲੂ ਸੁਭਾਅ ਵਾਲਾ ਪਰਮੇਸ਼ਰ ਦਾ ਭਗਤ ਹੋਊਗਾ। ਦੈਵ ਸੰਪਦਾ ਗੁਣਨ ਬਿਸ਼ਾਬਸਾਲਾ। ਦੈਵੀ ਸੰਪਦਾ ਵਾਲਾ, ਚੰਗੇ ਗੁਣਾ ਵਾਲਾ, ਬਹੁਤ ਹੀ ਕਹਿੰਦੇ ਭਗਤੀ ਕਰਨ ਵਾਲਾ। ਧਾਰਤ ਭਈ ਗਰਭ ਕੋ ਤਬ ਹੀ। ਇਸ ਤਰ੍ਹਾਂ ਵੀ ਮਰਦਾਨੇ ਉਹ ਜਿਹੜੀ ਅਦਿੱਤੀ ਸੀ ਨਾ ਉਹਨੇ ਗਰਭ ਧਾਰਨ ਕਰ ਲਿਆ। ਬੀਤ ਗਏ ਸਤ ਸੰਮਤ ਜਬ ਹੀ। ਕਹਿੰਦੇ ਜਿਸ ਵੇਲੇ ਉਹ ਗਰਭ ਧਾਰਨ ਕੀਤੀਆਂ 100 ਸਾਲ ਲੰਘ ਗਿਆ। ਗਰਭ ਤੇਜ ਤੇ ਵਧਿਓ ਅਪਾਰੇ। ਇਹ ਜਿਹੜੀਆਂ ਪੁਰਾਣਾਂ ਦੀਆਂ ਸਾਖੀਆਂ ਇਹੋ ਜਿਹੀ ਅਜੀਬ ਕਿਸਮ ਦੀਆਂ ਹੈ। ਇਸ ਤਰ੍ਹਾਂ ਕਹਿੰਦੇ ਵੀ ਜਿਹੜਾ ਮਾਤਾ ਦੇ ਪੇਟ ਦੇ ਵਿੱਚ ਗਰਭ ਸੀ ਉਹਦਾ ਤੇਜ ਬਹੁਤ ਵੱਧ ਗਿਆ। ਲੋਕ ਪ੍ਰਲੋਕ ਪ੍ਰਭਾ ਸਭ ਹਾਰੀ। ਲੋਕਾਂ ਦੀ ਜਿਹੜੇ 3 ਲੋਕ ਸੀ ਉਹਨਾਂ ਲੋਕਾਂ ਦੀ ਸਾਰੀ ਸੋਭਾ ਨਸ ਹੋ ਗਈ। ਵਿਆਕੁਲ ਹੋਇਆ ਬਿਦ ਭਵਨ ਸਿਧਾਰੇ। ਜਿੰਨੇ ਕਹਿੰਦੇ 3 ਲੋਕਾਂ ਦੇ ਲੋਕ ਸੀ ਉਹ ਵਿਆਕੁਲ ਹੋ ਕੇ ਬ੍ਰਹਮਾ ਦੇ ਲੋਕ ਵਿੱਚ ਗਏ। ਕਰ ਕਾ ਬੰਧਨ ਬੈਨ ਉਚਾਰੇ। ਮਰਦਾਨੇ ਬ੍ਰਹਮਾ ਨੂੰ ਮੱਥਾ ਟੇਕ ਕੇ ਉਹ ਲੋਕਾਂ ਨੇ ਉਹ ਬਚਨ ਕਹੇ ਉਸਨੂੰ। ਹੇ ਲੋਕੇਸ਼ ਸਰਬ ਗਤ ਜਾਨੋ। ਹੇ ਸਾਰੇ ਲੋਕਾਂ ਦੇ ਈਸ਼ਵਰ ਬ੍ਰਹਮਾ ਜੀ, ਤੁਸੀਂ ਸਾਰਿਆਂ ਦੀ ਹਾਲਤ ਜਾਣੋ। 3 ਕਾਲ ਕੀ ਵਿਧ ਪਹਿਚਾਨੋ। ਤਿੰਨਾਂ ਲੋਕਾਂ ਦੇ ਤੁਸੀਂ ਸਾਰੇ ਹਾਲਤ ਨੂੰ ਜਾਣਦੇ ਪਛਾਣਦੇ। ਕਸ਼ਯਪ ਤੇ ਦਿੱਤ ਗਰਭ ਜੋ ਧਾਰਾ। ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਕਸ਼ਯਪ ਰਿਖੀ ਤੇ ਰਾਹੀ ਅਦਿਤੀ ਨੇ ਪੇਟ ਗਜੀ ਗਰਭ ਜਾ ਧਾਰਨ ਕੀਤਾ ਹੋਇਆ। ਤੇ ਕੋ ਹੋਇਓ ਤੇਜ ਅਪਾਰਾ। ਉਹਨਾਂ ਦੋਹਾਂ ਦਾ ਗਰਭ ਦਾ ਬੜਾ ਭਾਰੀ ਬੇਅੰਤ ਤੇਜ ਪ੍ਰਤਾਪ ਹੋਇਆ। ਜਨਮੈ ਗੋ ਤਿਸ ਤੇ ਅਸ ਕਮ ਨੂੰ। ਬ੍ਰਹਮਾ ਜੀ ਦੱਸੋ ਨਾ ਉਹਨਾਂ ਦੇ ਪੇਟ ਤੋਂ ਕਿਹੋ ਜਿਹਾ ਜੰਮਣਗਾ। ਜੋ ਦੁੱਖ ਦੇਤ ਅਬ ਹੈ ਸਭ ਭਵਨੂੰ। ਜਿਹੜੇ ਕਹਿੰਦੇ ਉਹ ਬੱਚਾ ਹੈ ਉਹ ਹੁਣੇ ਕਹਿੰਦੇ ਇੱਥੇ ਪੇਟ ਵਿੱਚ ਬੈਠੇ ਦੁੱਖ ਦੇ ਰਿਹਾ, ਤੰਗ ਕਰ ਰਿਹਾ ਸਾਰਿਆਂ ਨੂੰ। ਸੁਣ ਕਰ ਉਚਰੇ ਬੈਨ ਵਿਧਾਤਾ। ਇਹ ਮਰਦਾਨੇ ਬ੍ਰਹਮਾ ਨੇ ਸੁਣ ਕੇ ਫਿਰ ਉਹਨਾਂ ਲੋਕਾਂ ਨੂੰ ਬਚਨ ਕਹੇ। ਸਨ ਕਾਦਿਕ ਜੇ ਹੈ ਮਮਤਾਤਾ। ਉਹਨਾਂ ਨੂੰ ਦੱਸਿਆ ਸੀ ਬ੍ਰਹਮਾ ਨੇ ਵੀ ਮੇਰੇ ਜਿਹੜੇ ਸਨਕ ਸਨਾਤਨ ਸੰਤ ਕੁਮਾਰ 4 ਪੁੱਤਰ ਹੈ। ਗਏ ਬਿਕੁੰਠ ਬਿਸਨ ਕੇ ਧਾਮ। ਬ੍ਰਹਮਾ ਨੇ ਦੱਸਿਆ ਸੀ ਵੀ ਇਹ ਇੱਕ ਵਾਰੀ ਕਹਿੰਦੇ ਭਗਵਾਨ ਵਿਸ਼ਨੂੰ ਦੇ ਦਰਸ਼ਨ ਕਰਨ ਵਾਸਤੇ ਉਹ ਵਿਕੁੰਠ ਵਿੱਚ ਗਏ ਸੀ। ਰਚਨਾ ਬਣੀ ਜਹਾਂ ਅਬ ਰਾਮਾ, ਇਸ ਵਿਕੁੰਠ ਦੀ ਕਹਿੰਦੇ ਜਿਹੜੀ ਰਚਨਾ ਬਣਤਰ ਹੈ ਬੜੀ ਸੋਹਣੀ ਬਣੀ ਹੋਈ, ਪ੍ਰਫੁੱਲਤ ਤਹਿ ਸਦਾ ਬਸੰਤਾ, ਜਿੱਥੇ ਕਹਿੰਦੇ ਹਮੇਸ਼ਾ ਬਸੰਤ ਰੁੱਤ ਹੈ, ਫੁੱਲ ਖਿੜੇ ਹੀ ਰਹਿੰਦੇ, ਸੁੰਦਰ ਖਗ ਮਿਲ ਕੂਜ ਕਰੰਤਾ, ਸੋਹਣੇ ਪੰਛੀ ਮਿਲ ਕੇ ਉੱਥੇ ਕਹਿੰਦੇ ਚਹਿ ਚਹਾਉਂਦੇ ਆ, ਬੋਲਦੇ ਆ, ਕੁਸਮ ਬਾਟਿਕਾ ਰਾਜ ਤਰੂਰੀ, ਹਾਂ ਫੁੱਲਾਂ ਦੀਆਂ ਬਗੀਚੀਆਂ ਬੜੀਆਂ ਕਹਿੰਦੇ ਸੋਹਣੀਆਂ ਸਜ ਰਹੀਆਂ, ਮਧਪ ਗੁੰਜਾਰ ਹੈ ਗੰਧਤ ਪੂਰੀ, ਭੋਰੇ ਕਹਿੰਦੇ ਜਿਹੜੀ ਮਹਾਂ ਸੁਗੰਧੀ ਉਹਦੇ ਤੇ ਗੁੰਜਾਰਾਂ ਕਰਦੇ ਫਿਰਦੇ, ਚਾਮੀ ਕਰਕੇ ਸੁਭਕ ਬਿਮਾਨ, ਹਾਂ ਸੋਨੇ ਦੇ ਬੜੇ ਸੋਹਣੇ ਵਿਮਾਨ ਸੁੰਦਰ ਹੈ, ਖਚੇ ਮਣਿਨ ਜਾਂ ਮਹ ਰੰਗ ਨਾਨਾ, ਜਿਹਦੇ ਵਿੱਚ ਨਾਨਾ ਰੰਗਾਂ ਦੇ ਕਹਿੰਦੇ ਮਣੀਆਂ ਜੜਤ ਕੀਤੀ, ਫਿਰ ਹੈ ਤਹਾ ਬਹੁ ਭਗਤ ਸੁਹਾਏ, ਉੱਥੇ ਕਹਿੰਦੇ ਮਹਾਨ ਜਿਹੜੇ ਸੋਭਨੀ ਭਗਤ ਹੈ ਵਿਕੁੰਠ ਵਿੱਚ ਫਿਰਦੇ ਆ ਵਿਚਰਦੇ, ਜਿਨ ਸੇਵਾ ਕਰ ਵਿਸ਼ਨ ਰਜਾਏ, ਇਹਨਾਂ ਨੇ ਕਹਿੰਦੇ ਭਗਵਾਨ ਵਿਸ਼ਨੂੰ ਨੂੰ ਭਗਤੀ ਕਰਕੇ ਪਹਿਲਾਂ ਖੁਸ਼ ਕੀਤਾ ਹੋਇਆ ਹੈ, ਹਾਟਕ ਫਟਕ ਭੀਤ ਜਹ ਸੋਹਤ, ਮਰਦਾਨੇ ਕਹਿੰਦੇ ਇਸ ਤਰ੍ਹਾਂ ਕਹਿੰਦੇ ਸੋਨੇ ਦੀ ਤੇ ਕੱਚ ਦੀਆਂ ਕੰਧਾਂ ਸੋ ਰਹੀਆਂ, ਤਨੇ ਬਿਤਾਨ ਬਣੇ ਮਨ ਮੋਹਤ, ਵਿੱਚ ਦੋਏ ਤਣੇ ਹੋਏ ਹੈ ਤੇ ਇਸ ਤਰ੍ਹਾਂ ਚੰਦੋਏ ਮਨ ਨੂੰ ਮੋਹਦੇ ਆ, ਖਿੱਚਦੇ, ਮੁਕਤਾ ਕੀ ਝਾਲਰ ਇੱਕ ਸਾਰੀ, ਮੋਤੀਆਂ ਦੀਆਂ ਝਾਲਰਾਂ ਲੜੀਆਂ ਲਾਈਆਂ ਇੱਕ ਲਗਾਤਾਰ, ਕਰ ਸਰੋਜ ਤਹ ਰਮਾ ਬਿਹਾਰੀ, ਅਜੇ ਕਹਿੰਦੇ ਜਿੱਥੇ ਚੰਦੋਏ ਤਣੇ ਆ ਮੋਤੀਆਂ ਦੀ ਲੜੀਆਂ ਲਮਕ ਰਹੀਆਂ, ਉੱਥੇ ਜਿਹੜੀ ਹੱਥ ਵਿੱਚ ਕਵਲ ਲੈ ਕੇ ਲਕਸ਼ਮੀ ਫਿਰਦੀ ਹੈ, ਨੂਪ ਰਾਦ ਹੈ ਭੂਖਨ ਜੇਈ, ਇਹ ਕਹਿੰਦੇ ਆ ਜਿਹੜੇ ਝਾਂਜਨਾ ਦੇ ਗਹਿਣੇ ਹੁੰਦੇ, ਅੰਗ ਹਲੇ ਝਨਕਾਰ ਤੇ, ਅੰਗ ਜੇ ਹਿਲਦੇ ਉਹ ਕਹਿੰਦੇ ਛਣ ਕਰੇ, ਰੁਚਰ ਸਥਾਨ ਬਿਲੋਕਤ ਜਾਈ, ਇੱਧਰ ਕਹਿੰਦੇ ਜਿਹੜੇ ਮੇਰੇ ਪੁੱਤਰ ਵੀ ਸਨਕਾਦਿਕ ਚਾਰੇ ਭਰਾ ਉਹ ਸੋਹਣਾ ਸਥਾਨ ਜਾ ਕੇ ਜਦੋਂ ਜੀ ਕਰਦਾ ਸੀ ਜਾ ਕੇ ਵੇਖਦੇ ਹੁੰਦੇ, ਸਨਕਾਦਿਕ ਜੇ ਚਾਰੋ ਭਾਈ, ਮੇਰੇ ਵੀ ਜਿਹੜੇ ਚਾਰ ਪੁੱਤਰ ਚਾਰੇ ਭਰਾ ਹੈ ਨਾ ਸਨਕ ਸਨਾਦਿਕ, ਚੌਂਕੀ ਖਸ਼ਟ ਉਲੰਘੇ ਜਬ ਹੀ, ਲੋਕੋ ਸੁਣੋ ਕਹਿੰਦੇ ਜਦੋਂ ਛੇ ਚੌਂਕੀਆਂ ਛੇ ਡਿਓਡੀਆਂ ਲੰਘ ਕੇ ਮੇਰੇ ਪੁੱਤਰ ਸਪਤਮ ਪੌਰ ਗਏ ਚੱਲ ਤਬ ਹੀ, ਚਲਦੇ ਚਲਾਉਂਦੇ ਸੱਤਵੇਂ ਦਰਵਾਜੇ ਸੱਤਵੇਂ ਡਿਓੜੀ ਤੇ ਗਏ, ਤਹਿ ਜੋ ਹੁਤੇ ਠਾਂਡੇ ਦਰਵਾਨਾ, ਜੈ ਤੇ ਵਿਜੇ ਨਾਮ ਦੇ ਜਿਹੜੇ ਦੋ ਦਰਵਾਨ ਸੀ ਦੋ ਪਹਿਰੇਦਾਰ ਖੜੋਤੇ ਸੀ, ਬੈਤ ਅਰਾਏ ਤਿਨਹਿ ਅਕਟਾਨ ਅਟਕਾਨਾ, ਨੇ ਕਹਿੰਦੇ ਬੈਨ ਜੀ ਮੂਹਰੇ ਜੇ ਅੜਾ ਕੇ ਮੇਰੇ ਪੁੱਤਰਾਂ ਨੂੰ ਅੜਕਾਇਆ ਰੋਕਿਆ, ਪੰਚ ਬਰਖ ਜਿਨ ਬੈਸ ਸਦਾ, ਇਹਨਾਂ ਦੀ ਵੀ ਪੰਜ ਉਮਰਾਂ ਦੀ ਮੇਰੀ ਇਸ ਪੰਜ ਕੁ ਸਾਲਾਂ ਦੀ ਹਮੇਸ਼ਾ ਉਮਰ ਰਹਿੰਦੀ ਸੀ, ਸਵਾ ਨਹੀਂ ਸੀ ਉਮਰ ਹੀ ਰਹਿੰਦੀ ਸੀ ਉਹਨਾਂ ਦੀ, ਪਰਮਹੰਸ ਦਿਸ਼ ਬਸਨ ਬਣਾਏ, ਪਰਮਹੰਸ ਮਹਾਨ ਤੱਤ ਵੇ ਤੇ ਦਸੋ ਦਿਸ਼ਾ ਦੇ ਬਸਤਰ ਭਾਵ ਨੰਗ ਤੜੰਗੇ ਹੀ ਰਹਿੰਦੇ ਸੀ, ਪੰਜ ਬਰਖ ਹਾਂ ਪੰਜ ਸਾਲ ਦੀ ਉਮਰ ਰਹਿੰਦੀ ਸੀ, ਜਾਣੀ ਉਹ ਕਹਿੰਦੇ ਵਰ ਮੰਗ ਲਿਆ ਸੀ ਵੀ ਸਾਡੀ ਉਮਰ ਪੰਜ ਸਾਲਾਂ ਦੀ ਬੱਚਿਆਂ ਵਰਗੀ ਰਹੇ, ਵੀ ਬਹੁਤ ਵੱਡੇ ਹੋ ਕੇ ਜਵਾਨ ਹੋ ਕੇ ਮਨ ਵਿਕਾਰ ਕਰਦੇ ਬੁੱਢਿਆਂ ਹੋਇਆਂ ਇਸ ਤਰ੍ਹਾਂ ਕਮਜ਼ੋਰੀ ਹੁੰਦੀ ਹੈ ਨੱਕਣ ਜਾਂਦੇ, ਵੀ ਇਹ ਬਲ ਲਿਆ ਸੀ ਭਗਤੀ ਕਰਕੇ, ਉਹ ਠੀਕ ਹੈ ਉਹ ਪੰਜ ਸਾਲਾਂ ਦੀ ਉਮਰ ਤਾਂ ਰਹਿੰਦੀ ਸੀ ਪਰ ਬਾਕੀ ਜਿਹੜੇ ਕੋਈ ਉਹ ਪੰਜਾਂ ਸਾਲਾਂ ਵਿੱਚ ਜਿਹੜੀ ਕੋਈ ਉਹ ਹੁੰਦੀ ਖੂਬੀ ਉਹ ਨਹੀਂ ਹੁੰਦੀ ਸੀ, ਹੁਣ ਬੱਚੇ ਨੂੰ ਕਿਤੇ ਐਂ ਉਹ ਸ਼ਰਾਬ ਥੋੜ੍ਹਾ ਦਿੰਦਾ ਅਤੇ ਵਰ ਥੋੜ੍ਹਾ ਦਿੰਦਾ ਹੈ, ਗੁੱਸੇ ਥੋੜ੍ਹਾ ਹੁੰਦਾ ਹੈ, ਅਤੇ ਬੱਚੇ ਦੇ ਮੂਹਰੇ ਤੁਸੀਂ ਬੈਂਡ ਜੀ ਅੜਾ ਦੇਵੋ ਅਤੇ ਉਹ ਹੇਠਾਂ ਦੀ ਲੰਘ ਜਾਊਗਾ, ਇਸ ਕਰਕੇ ਉਹ ਬੱਚਿਆਂ ਦੀ ਉਮਰ ਜ਼ਰੂਰ ਸੀ ਪਰ ਬੱਚਿਆਂ ਵਾਲਾ ਸੁਭਾਅ ਹੈ ਨਹੀਂ ਸੀ ਇਹਨਾਂ ਦਾ, ਸਦਾ ਗਿਆਨ ਘਨ ਜਾਵਤ ਰੋਕੇ, ਹਾਂ ਸਦਾ ਇੱਕ ਰਸ ਗਿਆਨ ਵਾਲੇ ਸੀ, ਜਾਂਦੇ ਹਾਂ ਉਹ ਬੈਨ ਜੀ ਅੜਾ ਕੇ ਜਦੋਂ ਜੈ ਵਿਜੇ ਨੇ ਉਹਨਾਂ ਨੂੰ ਰੋਕਿਆ, ਦਰਵਾਨਨ ਦਿਸ਼ ਰਿਖਨ ਬਿਲੋਕੇ, ਕਹਿੰਦੇ ਕਹਿੰਦੇ ਦਰਵਾਨਚੀਆਂ ਦੀ ਤਰਫ ਜਿਹੜੇ ਰਿਖੀ ਸਨਕ ਸਨੰਦਨ ਸਨਾਤਨ ਕਾਲ ਸੀ ਉਹਨਾਂ ਨੇ ਤੱਕਿਆ, ਕਹਿਣ ਲੱਗੇ ਇੱਕ ਪ੍ਰਭ ਪੈ ਜਾਈ, ਕਹਿਣ ਲੱਗੇ ਕਹੋ ਜੈ ਵਿਜੇ ਪਹਿਰੇਦਾਰੋ, ਇੱਕ ਤਾਂ ਭਗਵਾਨ ਕੋਲ ਜਾਂਦੇ ਮੌਜ ਨਾਲ, ਏਕਨ ਕੋ ਰੋਕਹੁ ਕਿ ਇਹ ਥਾਈ, ਕਿਸੇ ਨੂੰ ਤੁਸੀਂ ਕਹਿੰਦੇ ਇਸ ਥਾਂ ਤੇ ਰੋਕਦੇ ਆ, ਸਾਨੂੰ ਬੈਨ ਚੀੜਾ ਕੇ ਰੋਕ ਲਿਆ ਹੈ। ਭੇਦ ਦ੍ਰਿਸ਼ਟ ਕੋ ਕਰਨ ਹਾਰੇ, ਤੁਸੀਂ ਕਹਿੰਦੇ ਜਿਹੜੀ ਭੇਦ ਦ੍ਰਿਸ਼ਟੀ ਕਰਨ ਵਾਲੇ ਆ, ਵੱਖਰੀ ਵੱਖਰੀ ਨਿਗਾਹ ਕਿਸੇ ਨੂੰ ਲਗਾਉਣੇ, ਕਿਸੇ ਨੂੰ ਨਹੀਂ ਲੰਘਣ ਦਿੰਦੇ। ਰਹਿਣ ਉਚਿਤ ਨਹਿ ਪ੍ਰਭ ਦਰਬਾਰੇ, ਜਿਹੜਾ ਭਗਵਾਨ ਦਾ ਦਰਵਾਜ਼ਾ ਡਿਉੜੀ, ਇਹਦੇ ਤੇ ਤੁਸੀਂ ਰਹਿਣ ਯੋਗ ਨਹੀਂ, ਰੱਖਣ ਯੋਗ ਨਹੀਂ ਹੈ। ਅਸੁਰੂ ਬੁੱਧ ਤੁਮਨੇ ਇਹ ਧਾਰੀ, ਦਿਓ ਪਹਿਰੇਦਾਰੋ ਤੁਸੀਂ ਦੇਂਤਾ ਵਾਲੀ ਬੁੱਧੀ ਜੀ ਧਾਰਨ ਕੀਤੀ ਹੈ। ਜਾਏ ਧਰੋ ਤਨ ਧਰਨ ਮਜਾਰੀ, ਸਿੰਘਾ ਵੀ ਪਹਿਰੇਦਾਰੋ ਜੈ ਵਜੋ, ਤੁਸੀਂ ਧਰਤੀ ਜੀ ਜਾ ਕੇ ਦੇਂਤਾ ਦਾ ਸਰੀਰ ਧਾਰਨ ਕਰੋ। ਸਮ ਦ੍ਰਿਸ਼ਟੀ ਗੁਣ ਸਰਬ ਸਮੇਤਾ, ਇੱਥੇ ਤਾਂ ਡਿਉੜੀ ਵਿੱਚੋਂ ਪਹਿਰੇਦਾਰ ਹੋਣੇ ਚਾਹੀਦੇ, ਜਿਹਨਾਂ ਦੀ ਸਮਾਨ ਦ੍ਰਿਸ਼ਟੀ ਹੋਵੇ, ਸਾਰੇ ਗੁਣਾਂ ਦੇ ਸਹਿਤ ਹੋਣ। ਐਸੇ ਚਹੀਅਤ ਪ੍ਰਭੂ ਨਿਕੇਤਾ, ਇਹੋ ਜਿਹੇ ਜਿਹੜੇ ਪਹਿਰੇਦਾਰ ਹੈ ਭਗਵਾਨ ਦੇ ਘਰ ਦੇ ਵਿੱਚ, ਡਿਉੜੀ ਤੇ ਚਾਹੀਦੇ। ਸੁਣ ਕਰ ਸਰਾਪ ਭਏ ਭੈ ਮਨ, ਸੁਣ ਕੇ ਸਰਾਪ ਤੇ ਭੈ ਕਰਕੇ ਉਹ ਡਰ ਗਏ। ਜੈ ਅਰ ਵਿਜੈ ਨਾਮ ਜਿਨ ਜਾਨ, ਇਹਨਾਂ ਦਾ ਨਾਮ ਜੈ ਤੇ ਵਿਜੇ ਕਰਕੇ ਜਾਣਿਆ ਸਮਝਿਆ ਜਾਂਦਾ ਹੈ। ਬਿਨੈ ਕਰਨ ਲਾਗੇ ਕਰ ਜੋਰੀ, ਫਿਰ ਵੀ ਮਰਦਾਨੇ ਔਰ ਜੈ ਵਿਜੈ ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਨ ਲੱਗੇ ਸੀ ਬ੍ਰਹਮਾ ਦੇ ਪੁੱਤਰਾਂ ਅੱਗੇ। ਦਇਓ ਸਰਾਪ ਤੁਮਨੇ ਦੁੱਖ ਘੋਰੀ, ਸਨਕ ਸਨਾਦਕ ਤੁਸੀਂ ਸਾਨੂੰ ਬੜਾ ਭਿਆਨਕ ਦੁੱਖ ਦੇਣ ਵਾਲਾ ਸਰਾਪ ਦੇ ਦਿੱਤਾ। ਧਾਰ ਅਨੁਗ੍ਰਹ ਅਸ ਬਰ ਦੀਜੈ, ਕਹਿੰਦੇ ਕਿਰਪਾ ਧਾਰ ਕੇ ਸਾਨੂੰ ਦੁਹਾਨਾ ਇਹੋ ਜਿਹਾ ਬਰ ਵੀ ਦਿਓ, ਜਾਂ ਤੇ ਪ੍ਰਭੂ ਨਰਦੈ ਭੁਲੀ ਜੈ, ਭਾਵੇਂ ਅਸੀਂ ਦੈਨ ਸਰੀਰ ਵਿੱਚ ਚਲੇ ਜਾਈਏ ਪਰ ਅਸੀਂ ਹਿਰਦੇ ਵਿੱਚੋਂ ਭਗਵਾਨ ਨੂੰ ਨਾ ਭੁਲਾਈਏ। ਸਰਾਪ ਅੰਤ ਪੁੰਨ ਦੇਹੋ ਬਤਾਈ, ਸਨਕ ਸਨਾਦਕੋ ਸਰਾਪ ਦਾ ਅੰਤ ਕਦੋਂ ਹੋ, ਖਾਤਮਾ ਕਦਾ ਹੋਏ ਵੀ ਸਾਨੂੰ ਦੱਸ ਦਿਓ ਦੋਹਾਂ। ਹਮ ਆਏ ਤੁਮ ਪੱਗ ਸ਼ਰਨਾਈ, ਜੈ ਵਿਜੈ ਦੋਵੇਂ ਪਹਿਰੇਦਾਰ ਹੁਣ ਤੁਹਾਡੇ, ਅਸੀਂ ਚਰਨਾਂ ਦੀ ਸ਼ਰਨ ਆ ਗਏ ਹਾਂ। ਤਿਨ ਕੀ ਬਿਨੈ ਸਰੋਨ ਸੁਨ ਜਬ ਹੀ, ਉਹਨਾਂ ਦੀ ਜਦੋਂ ਬੇਨਤੀ ਸੁਣੀ ਨਾ ਕੰਨਾਂ ਵਿੱਚ ਜੈ ਵਿਜੈ ਦੀ, ਬੋਲੇ ਪਰਮ ਰਖਵੀਸ਼ਰ ਤਬ ਹੀ, ਮਹਾਨ ਵੱਡੇ ਰਖੀਆਂ ਈਸ਼ਰ ਸਨ ਕਿਸਨਾਤਰ ਸਿਉਂ ਬੋਲੇ, ਸਹਿਕਾਰ ਸਰਾਪ ਦੈਤ ਤਨ ਪਾਵ, ਵੀ ਸਾਡਾ ਸਰਾਪ ਸਹਾਰ ਕੇ ਦੇਂਤਾਂ ਦਾ ਸਰੀਰ ਪਾਓ। ਜਾਏ ਭੂਮ ਤਲ ਰਾਜ ਕਮਾਵ, ਧਰਤੀ ਦੇ ਉੱਪਰ ਜਾ ਕੇ ਰਾਜ ਪਾਉ ਕਮਾਓ। ਸ੍ਰੀ ਪ੍ਰਭ ਵਿਸ਼ਨ ਧਰ ਹੈ ਅਵਤਾਰ, ਤੁਹਾਡੀ ਕਲਿਆਣ ਕਰਨ ਵਾਸਤੇ ਕਹਿੰਦੇ ਭਗਵਾਨ ਵਿਸ਼ਨੂੰ ਅਵਤਾਰ ਧਾਰਨ ਕਰੇਗਾ। ਤਿੰਨ ਕੇ ਹੱਥ ਹੋਏ ਸੰਘਾਰਾ, ਭਗਵਾਨ ਦੇ ਵਿਸ਼ਨੂੰ ਦੇ ਹੱਥਾਂ ਕਰਕੇ ਤੁਹਾਡਾ ਖਾਤਮਾ ਮਰਨਾ ਹੋਵੇ। ਤਿੰਨ ਜਨਮ ਧਰ ਭੂਮ ਮਜਾਰੇ, ਤੁਸੀਂ ਵੀ ਇਸ ਤਰ੍ਹਾਂ ਤਿੰਨ ਜਨਮ ਧਰਤੀ ਤੇ ਜਾ ਕੇ ਧਾਰਨ ਕਰੋ। ਪੁਨ ਆਵਹੋ ਸ੍ਰੀ ਪ੍ਰਭ ਦਰਬਾਰੇ, ਫਿਰ ਉਸ ਤੋਂ ਬਾਅਦ ਭਗਵਾਨ ਦੇ ਦਰਵਾਜੇ ਤੇ ਇੱਥੇ ਡਿਉੜੀ ਤੇ ਆ ਜਾਇਓ। ਬਾਤ ਲਖੀ ਜਬ ਕਮਲਾ ਕੰਤਾ, ਇਧਰ ਕਹਿੰਦੇ ਵੀ ਮਰਦਾਨੇ ਜਦੋਂ ਉਹ ਜਿਹੜਾ ਭਗਵਾਨ ਵਿਸ਼ਨੂੰ ਲਕਸ਼ਮੀ ਦਾ ਮਾਲਕ, ਉਹਨੇ ਗੱਲ ਜਾਣੀ ਵੀ ਸੰਕਾਦਕ ਆਏ ਹੈ, ਪਹਿਰੇਦਾਰਾਂ ਰੋਕੇ ਹੈ, ਇਸ ਤਰ੍ਹਾਂ ਸਰਾਪ ਦੇ ਦਿੱਤਾ ਉਹਨਾਂ ਨੂੰ। ਦੌਰੇ ਸਭ ਤਹ ਤਜੇ ਤੁਰੰਤਾ, ਕਹਿੰਦੇ ਸਾਰਿਆਂ ਨੂੰ ਛੱਡ ਕੇ ਨਾ ਭਗਵਾਨ ਫਿਰ ਦੌੜੇ ਭੱਜੇ ਸਨ। ਪਰਮ ਹੰਸ ਲੱਖ ਭਗਤ ਵਿਸਾਲਾ, ਭਗਵਾਨ ਨੇ ਜਾਣਿਆ ਵੀ ਮਹਾਨ ਵੱਡੇ ਜਿਹੜੇ ਭਗਤ ਹੈ ਪਰਮ ਹੰਸ ਹੈ ਤਤ ਵੇਤੇ ਹੈ। ਕ੍ਰੋਧ ਸ਼ਮਾਪਨ ਤਿੰਨ ਹੈ ਕਿਰਪਾਲਾ, ਕਹਿੰਦੇ ਕੋਹ ਨੂੰ ਸ਼ਾਂਤ ਕਰਾਉਣ ਵਾਸਤੇ ਪਗ ਨੰਗੇ ਆਏ ਚੱਲ ਦੁਆਰਾ, ਕਹਿੰਦੇ ਨੰਗੇ ਪੈਰੀ ਚੱਲ ਕੇ ਦਰਵਾਜੇ ਤੇ ਆਏ। ਕੇਵਲ ਜਿਨ ਕੋ ਪ੍ਰੇਮ ਪਿਆਰਾ, ਇਹਨਾਂ ਨੂੰ ਸਿਰਫ ਜਿਹੜਾ ਪ੍ਰੇਮ ਹੀ ਪਿਆਰਾ ਹੈ। ਆਪਣੇ ਚਰਨ ਰਿਖਨ ਦਿਖ ਰਾਏ, ਜਦੋਂ ਵੀ ਮਰਦਾਨੇ ਭਗਵਾਨ ਵਿਸ਼ਨੂੰ ਨੇ ਆਪਣੇ ਚਰਨ ਰਿਖੀ ਸੰਕਾਦਕਾਂ ਨੂੰ ਦਿਖਾਏ, ਰੋਸ ਸੰਪੂਰਨ ਸ਼ਾਂਤ ਕਰਾਏ, ਨਾ ਗੁੱਸਾ ਚੜਿਆ ਸੀ ਸਾਰਾ ਕਹਿੰਦੇ ਦੂਰ ਕਰਵਾਇਆ। ਸ਼ਿਆਮ ਸਰੂਪ ਅਨੂਪਮ ਲੋਨ, ਸੁਹਾਵਣਾ ਕਿਉਂਕਿ ਭਗਵਾਨ ਦਾ ਸ਼ਿਆਮ ਸਰੂਪ ਅਨੂਪਮ ਤੇ ਸੁੰਦਰ ਪ੍ਰਿਥਵ ਤੰਬ ਜਿਨਕੀ ਸ਼ਬ ਕੋ ਨ ਇਸੇ ਤਰ੍ਹਾਂ ਪੱਟ ਤਬਲ ਵਾਜ ਜਿਨ੍ਹਾਂ ਦੀ ਕੋਈ ਛਵੀ ਹੈ ਨਹੀਂ ਸ਼ੁਦਰ ਘੰਟ ਕਾ ਬਦੀ ਸੁਹਾਵਨ ਲੱਕ ਨਾਲ ਕਹਿੰਦੇ ਤੜਾਗੀ ਬਣੀ ਘੁੰਗਰੋਂ ਵਾਲੀ ਸੋਭਨੀਕ ਕਰਮ ਹੈ ਬਨ ਮਾਲਾ ਮਨ ਭਾਵਨ ਮਨ ਨੂੰ ਚੰਗੀ ਲੱਗਣ ਵਾਲੀ ਗਲ ਵਿੱਚ ਮਾਲਾ ਪਾਈ ਹੈ ਬਜੰਤੀ ਚਾਰ ਭੁਜਾ ਮਹਿ ਭੂਖਨ ਚਾਰੂ ਚਾਰ ਬਾਹਾਂ ਭਗਵਾਨ ਦੀਆਂ ਚਾਰ ਉਹਦੇ ਸੋਹਣੇ ਗਹਿਣੇ ਕੰਕਨ ਮੁੰਦਰਿਕ ਅੰਗਦ ਧਾਰੂ ਇਸੇ ਤਰ੍ਹਾਂ ਕੜੇ ਪਾਏ ਹੋਏ ਆ ਮੁੰਦਰੀਆਂ ਛਾਪਾਂ ਛੱਲੇ ਪਾਏ ਆ ਮੋਢਿਆਂ ਤੇ ਬੋਟੇ ਧਾਰਨ ਕੀਤੇ ਹੋਏ ਉਧਰ ਤਿਰਵਲੀ ਸੰਜੁਤ ਰਾਜਤ ਇਸ ਤਰ੍ਹਾਂ ਜਿਹੜਾ ਪੇਟ ਹੈ ਤਿੰਨ ਬਲਾਂ ਦੇ ਸਮੇਤ ਸਜਦਾ ਹੈ ਉੱਨਤ ਕੰਧ ਬ੍ਰਿਖਬ ਸਮਸ਼ਾਜਤ ਉੱਚੀਆਂ ਨਾਸਾਂ ਹਨ ਇਸੇ ਤਰ੍ਹਾਂ ਉਨ੍ਹਾਂ ਦੇ ਕੰਧ ਬ੍ਰਿਖਬ ਸਮਸ਼ਾਜਤ ਉੱਚੇ ਮੋਢੇ ਹਨ ਇਸ ਤਰ੍ਹਾਂ ਕਹਿੰਦੇ ਜਿਵੇਂ ਬੈਲ ਦੀ ਬੰਨ ਹੁੰਦੀ ਇਸਦੇ ਸਮਾਨ ਸਜਦੇ ਰੁਚ ਰੁਚਿਬਕ ਮੁਸ਼ਕਿਆਨ ਕਪੋਲਾ ਸੋਹਣੀ ਠੋਡੀ ਹੈ ਤੇ ਇਸੇ ਤਰ੍ਹਾਂ ਗੱਲਾਂ ਹੱਸ ਰਹੀਆਂ ਹਨ ਜਿਨ ਪਰ ਸੋਹਤ ਕੁੰਡਲ ਲੋਲ ਇਹਨਾਂ ਗੱਲਾਂ ਉੱਪਰ ਕਹਿੰਦੇ ਬੜੇ ਚੰਚਲ ਹੋਏ ਕੁੰਡਲ ਸੋ ਰਹੇ ਸਜ ਰਹੇ ਬਿੰਦਰਮ ਆਦਰ ਆਦਰ ਦਸਨ ਜਨ ਹੀਰਾ ਮੂੰਗਿਆਂ ਵਾਂਗੂ ਲਾਲ ਲਾਲ ਬੁੱਲ ਹਨ ਤੇ ਹੀਰਿਆਂ ਵਰਗੇ ਦੰਦ ਹਨ ਪ੍ਰਿਕੁਟੀ ਧਨਖ ਨਾਸਕਾ ਕੀਰੰ ਵੱਟੇ ਟੇਢੇ ਤਨਕ ਵਰਗੇ ਨਾਸਾਂ ਤਿੱਖੀਆਂ ਤੋਤੇ ਵਰਗੀਆਂ ਹਨ ਕੁੰਤਲ ਲਲਿਤ ਅਲਿਕ ਇਹ ਛੌਨ ਇਸੇ ਤਰ੍ਹਾਂ ਜਿਹੜੇ ਕੁੰਤਲ ਕੇਸ ਸੁੰਦਰ ਹਨ ਤੇ ਅਲਕ ਜਿਹੜੀਆਂ ਜਲਫਾਂ ਹੈ ਸਭ ਵਰਗੀਆਂ ਛਪਦੇ ਬੱਚੇ ਵਰਗੀਆਂ ਕਾਲੀਆਂ ਲੋਚਨ ਉਤਪਲ ਦਲ ਸਭ ਭੌਣ ਛਬ ਭੌਣ ਨੇਤਰ ਕਵਲ ਦੇ ਪੱਤਰਿਆਂ ਵਰਗੇ ਛਬੀ ਦੇ ਘਰ ਹਨ ਨੇਤਰ ਚਿਤਵਨ ਚਾਰ ਮਹਾ ਸੁਖਕਾਰੀ ਤਕਣੀ ਬੜੀ ਸੋਹਣੀ ਹੈ ਮਹਾਨ ਸੁਖ ਦੇਣ ਵਾਲੀ ਸਿਰ ਘਰੀਟ ਜਿਹੇ ਉਪਮਾ ਭਾਰੀ ਸਿਰ ਤੇ ਜਿਹੜਾ ਕੋਈ ਮੁਕਟ ਲਿਆ ਉਹਦੀ ਭਾਰੀ ਉਪਮਾ ਲਏ ਛਤਰ ਆਏ ਭ੍ਰਿਤ ਪਾਛੇ ਜਦੋਂ ਭਗਵਾਨ ਭੱਜੇ ਆਏ ਜਿਹੜੇ ਬੇਕੀ ਸੇਵਕ ਛਤਰ ਜਾ ਲੈ ਕੇ ਬਾਅਦ ਵਿੱਚ ਆਏ ਸੱਸ ਸਮ ਮੁਕਤਾ ਝਾਲਰ ਆਛੇ ਛਤਰ ਦੀਆਂ ਕਹਿੰਦੇ ਚੰਦਰਮਾ ਦੇ ਸਮਾਨ ਮੋਤੀਆਂ ਦੀਆਂ ਚਾਦਲਾਂ ਬੜੀਆਂ ਚੰਗੀਆਂ ਹਨ ਚਮਰ ਚਾਰ ਢੋਰਤ ਚਹੁ ਓਰੇ ਚੌਰ ਜਿਹੜਾ ਸੋਹਣਾ ਹੈ ਚਾਰ ਸ਼ਫੇਰੇ ਫਰ ਰਹੇ ਬਿਜਨ ਸੁਭਗ ਆਨਿਓ ਤੇ ਦੌਰੇ ਇਸੇ ਤਰ੍ਹਾਂ ਸੋਹਣਾ ਜਿਹੜਾ ਪੱਖਾ ਉਹ ਵੀ ਦੌੜ ਕੇ ਲਿਆਂਦਾ ਬਾਅਦ ਵਿੱਚ ਰਿਖੀਆਂ ਦੇਖ ਦਰਸ ਅਤਰੂਰਾ ਹਾਂ ਕਹਿੰਦੇ ਮਰਦਾਨੇ ਭਗਵਾਨ ਦਾ ਇਹੋ ਜਿਹਾ ਜਿਹੜਾ ਦਰਸ਼ਨ ਹੈ ਇਹ ਬ੍ਰਹਮਾ ਦੇ ਪੁੱਤਰ ਰਿਖੀਆਂ ਨੇ ਦੇਖ ਕੇ ਸੋਹਣਾ ਕੋਟਿਕ ਚੰਦਨ ਮੁਖ ਸ਼ਬ ਪੂਰਾ ਨਾ ਜਿਹੜਾ ਮੁਖ ਛਵੀ ਨਾਲ ਭਰਿਆ ਪਿਆ ਕਰੋੜਾਂ ਚੰਦਰਮਾ ਨਹੀਂ ਹੋ ਸਕਦੇ ਅਨਕ ਭਾਂਤ ਕੀ ਔਸਤ ਕਰਕੇ ਉਸ ਵੇਲੇ ਅਨੇਕਾਂ ਤਰ੍ਹਾਂ ਦੀ ਮਹਿਮਾ ਕਰਕੇ ਭਗਵਾਨ ਦੀ ਬੰਧਨ ਕੀ ਨ ਡੰਡ ਵੱਤ ਪਰ ਬ੍ਰਹਮਾ ਦੇ ਪੁੱਤਰਾਂ ਨੇ ਡੰਡੇ ਵੱਤ ਪੈ ਕੇ ਨਮਸਕਾਰ ਕੀਤੀ ਮਨ ਪਛਤਾਏ ਬੰਦ ਦੋਵੇਂ ਹੱਥ ਦੋਵੇਂ ਹੱਥ ਜੋੜ ਕੇ ਮਨ ਵਿੱਚ ਪਛੋਤਾਵਾ ਕੀਤਾ ਕਹਿਣ ਲੱਗੇ ਹੇ ਪ੍ਰਭ ਜਗਨਾਥਾ ਕਹਿਣ ਲੱਗੇ ਹੇ ਜਗ ਦੇ ਮਾਲਕ ਬਿਨ ਅਪਰਾਧ ਸਰਾਪ ਹਮ ਦੀਨਾ ਜਿਹੜੇ ਪਹਿਰੇਦਾਰ ਜੈ ਵਿਜੈ ਬਿਨਾ ਗੁਨਾ ਗੁਨਾ ਤੋਂ ਅਸੀਂ ਮਾਰੇ ਇਹਨਾਂ ਨੂੰ ਸਰਾਪ ਦੇ ਦਿੱਤਾ ਕਰ ਹੁਸ਼ ਮਾਪਨ ਆਪ ਪ੍ਰਵੀਨ ਆਪ ਸਿਆਣੇ ਭਗਵਾਨ ਮਾਫ ਕਰ ਦਿਓ ਸਾਨੂੰ ਸੁਨ ਕਰ ਬਿਸ਼ਨ ਸਕਲ ਗੁਣ ਖਾਨੇ ਵੀ ਮਰਦਾਨੇ ਬਿਸ਼ਨੂੰ ਜੋ ਗੁਣਾਂ ਦੇ ਖਾਣ ਇਹਨਾਂ ਦੀ ਬੇਨਤੀ ਨੂੰ ਸੁਣ ਕੇ ਮੁਸਕਤ ਮਧੁਰ ਕਹਿਤ ਮ੍ਰਿਦ ਬਾਣੀ ਕਹਿੰਦੇ ਮੁਸਕਰਾਉਂਦੇ ਹੋਏ ਮਿੱਠੇ ਬਚਨ ਸਹਿਤ ਕੋਮਲ ਬਚਨ ਬੋਲੇ ਦੋਹਾਂ ਤੁਮਰੋ ਦੁੱਖ ਨਿਆ ਮੈਂ ਕੋਈ ਬ੍ਰਹਮਾ ਦੇ ਪੁੱਤਰਾਂ ਨੂੰ ਬੋਲੇ ਕਹਿਣ ਲੱਗੇ ਵੀ ਤੁਹਾਡੇ ਵਿੱਚ ਤੁਹਾਡਾ ਤਹਿਦਾਂ ਵਿੱਚ ਕੋਈ ਕੋਈ ਦੋਸ਼ ਨੀ ਗੁਨਾਹ ਨਹੀਂ ਇਹ ਸਭ ਸੰਮਤ ਮੇਰੋ ਹੋਈ ਜੋ ਕੁਛ ਹੋਇਆ ਨਾ ਸਰਾਪ ਜਾਂ ਬਰਦਾ ਇਹ ਮੇਰੀ ਸੁਨਾਹ ਅਨੁਸਾਰੀ ਮਰਜ਼ੀ ਅਨੁਸਾਰੀ ਹੋਇਆ ਅਸ ਕਹਿ ਸੁੰਦਰ ਮੰਦਰ ਮਾਹੀ ਇਸ ਤਰ੍ਹਾਂ ਕਹਿ ਕੇ ਸੋਹਣੇ ਮਕਾਨ ਵਿੱਚ ਮੰਦਿਰ ਵਿੱਚ ਵਿਕੁੰਠ ਵਿੱਚ ਲੈ ਬੈ ਸਾਰੇ ਭਿੱਖ ਸੁਖ ਪਾਹੀ, ਲੈ ਕੇ ਬਿਠਾਇਆ ਵਿਕੁੰਠ ਵਿੱਚ, ਵੇਖ ਕੇ ਉਹਨਾਂ ਨੇ ਸੁਖ ਪਾਇਆ। ਇਹ ਪ੍ਰਸੰਗ ਸਭ ਅਮਰਨ ਸੰਗਾ, ਇਹ ਵੀ ਮਰਦਾਨੇ ਜਿਹੜਾ ਸਾਰਾ ਪ੍ਰਸੰਗ ਹੈ ਦੇਵਤਿਆਂ ਦੇ ਨਾਲ, ਵਿਧ ਹੈ ਸੁਣਾਇਓ ਸਹਿਤ ਉਮੰਗਾ, ਬ੍ਰਹਮਾ ਨੇ ਸੁਣਾਇਆ ਸੀ ਬੋਲੇ ਚਾਰ ਸ਼ਾਸਤਰ ਮਰਦਾਨੇ ਤੈਨੂੰ ਅਸੀਂ ਸੁਣਾ ਦਿੱਤਾ। ਦਿੱਤੀ ਗਰਭ ਮਹਿ ਲਖੀਏ ਸੋ, ਹਾਂ ਕਹਿੰਦੇ ਇਸ ਕਰਕੇ ਉਹ ਬ੍ਰਹਮਾ ਨੇ ਉਹਨਾਂ ਨੂੰ ਦੱਸਿਆ ਸੀ ਦੇਵਤਿਆਂ ਨੂੰ ਵੀ ਉਹ ਰੁਚੀ ਦੇ ਪੇਟ ਦੇ ਵਿੱਚੋਂ ਜੈ ਵਿਜੈ ਆਏ ਹੋਏ। ਮੋਤੇ ਹੋਤ ਉਪਾਏ ਨ ਕੋ, ਬ੍ਰਹਮਾ ਨੇ ਕਿਹਾ ਸੀ ਵੀ ਮੈਥੋਂ ਤਾਂ ਉਹਨਾਂ ਦਾ ਕੋਈ ਉਪਰਾਲਾ ਹੀਲਾ ਹੋ ਨਹੀਂ ਸਕਦਾ। ਤੁਮ ਨਾ ਡਰੋ ਸ੍ਰੀ ਪਤ ਭਗਵਾਨਾ, ਕਹਿੰਦੇ ਤੁਸੀਂ ਨਾ ਡਰੋ ਲੋਕੋ, ਜਿਹੜਾ ਲਕਸ਼ਮੀ ਦਾ ਮਾਲਕ ਭਗਵਾਨ ਹੈ, ਕਰ ਹੈ ਸਰਬ ਕੇਰ ਕਲਿਆਣ, ਉਹ ਤਾਂ ਉਹਨਾਂ ਦੀ ਵੀ ਹੋਰ ਸਾਰਿਆਂ ਦੀ ਵੀ ਕਲਿਆਣ ਕਰੇਗਾ, ਖੈਰ ਸੁਖ ਕਰੇਗਾ। ਸੁਣ ਕਰ ਸ਼ੰਕਤ ਜੀ ਸੁਰ ਸਭ ਹੀ, ਇਸ ਤਰ੍ਹਾਂ ਬ੍ਰਹਮਾ ਤੋਂ ਪ੍ਰਸੰਗ ਸੁਣ ਕੇ ਮਰਦਾਨਿਆਂ ਦੇਵਤਿਆਂ ਨੇ ਸ਼ੰਕਾ ਛੱਡ ਦਿੱਤੀ। ਨਿਜ ਨਿਜ ਲੋਕ ਗਏ ਚੱਲ ਤਬ ਹੀ, ਆਪੋ ਆਪਣੇ ਲੋਕਾਂ ਨੂੰ ਉਹ ਦੇਵਤੇ ਚਲੇ ਗਏ ਸੀ ਵਾਪਸ। ਦਿੱਤੀ ਬਰਖ ਸਤ ਗਰਭ ਧਰਿਓ ਜਬ, ਇਸ ਤਰ੍ਹਾਂ ਜਦੋਂ ਕਹਿੰਦੇ ਉਹ ਦਿੱਤੀ ਨੇ 100 ਸਾਲ ਤੱਕ ਗਰਭ ਜਾ ਧਾਰਨ ਕੀਤਾ। ਜਨਮ ਕਾਲ ਉਤਪਾਤ ਭਏ ਤਬ, ਇਹ ਮਰਦਾਨੇ ਜਦੋਂ ਇਹ ਦੋਵੇਂ ਪੁੱਤਰ ਜੰਮੇ ਸੀ ਬੜੇ ਉਪਦਰਵ ਹੋਏ ਸੀ। ਤੀਨ ਲੋਕ ਮਹਿ ਸ਼ਬਦ ਵਿਸਾਲਾ, ਮਰਦਾਨੇ ਇਸ ਤਰ੍ਹਾਂ ਪੁਰਾਣਾ ਵਿੱਚ ਲਿਖਿਆ ਤਿੰਨਾਂ ਲੋਕਾਂ ਵਿੱਚ ਭਿਆਨਕ ਆਵਾਜ਼ਾਂ ਹੋਇਆ। ਅਤਸ਼ੇ ਜਹ ਤਹ ਆਵ ਭੁਚਾਲਾ, ਜਿੱਥੇ ਕਿੱਥੇ ਹਰ ਪਾਸੇ ਭੁਚਾਲ ਆਉਣ ਲੱਗ ਪਏ। ਦਿਸ਼ਾ ਤਪਤ ਜਨ ਦਵ ਵੱਢ ਲਾਗਾ, ਦਸੋ ਦਿਸ਼ਾ ਤਪ ਗਈਆਂ ਜਾਣੀ ਡੋਂਗਣੀ, ਜੰਗਲ ਦੀ ਅੱਗ ਹੀ ਲੱਗ ਗਈ ਹਰ ਪਾਸੇ। ਉਲਕਾ ਪਾਤ ਅਗਨ ਜਿਮ ਜਾਗਾ, ਤਾਰੇ ਡਿੱਗਣ ਲੱਗ ਪਏ ਜਿਵੇਂ ਅੱਗ ਬਲਦੀ ਹੁੰਦੀ ਹੈ, ਇਸ ਤਰ੍ਹਾਂ ਹੋ ਰਿਹਾ ਹਰ ਪਾਸੇ। ਉਹਦਾ ਕੇਤ ਭਾ ਅਧਿਕ ਅੰਧੇਰਾ, ਇਸ ਤਰ੍ਹਾਂ ਬੋਧੀ ਤਾਲਾ ਤਾਰਾ ਚੜ ਗਿਆ, ਬੜਾ ਕੁੱਪ ਹਨੇਰਾ ਹੋ ਗਿਆ। ਰਬ ਸਸ ਪਰ ਪਰਵੇਖ ਕਨੇਰਾ, ਸੂਰਜ ਤੇ ਚੰਦਰਮਾ ਉੱਪਰ ਬੜਾ ਬਹੁਤਾ ਪਰਿਵਾਰ ਜਿਹਾ ਪੈ ਗਿਆ, ਹਰ ਪਾਸੇ ਚਾਰਸ਼ ਵੀਰੇ ਲਾਲੀ ਲਾਲੀ ਖੂਨ ਵਰਗੀ। ਬਿਨ ਘਨ ਗਰਜਤ ਹੈ ਵੱਡ ਜੋਰ, ਬਦਲਾਂ ਤੋਂ ਕਹਿੰਦੇ ਬੜੇ ਜ਼ੋਰ ਦੀ ਆਕਾਸ਼ ਵਿੱਚੋਂ ਗਰਜ ਹੋ ਰਹੀ। ਸਿਵਾ ਸਵਾਨ ਖਰ ਬੋਲਤ ਘੋਰਾ, ਗਿੱਦੜ ਬੋਲਣ ਲੱਗ ਪਏ, ਕੁੱਤੇ ਬੋਲਣ, ਗਧੇ ਬੋਲਣ ਲੱਗੇ ਭਿਆਨਕ। ਬਹੀ ਪ੍ਰਚੰਡ ਵਾਯੂ ਦੁਖਕਾਰੀ, ਦੁੱਖ ਦੇਣ ਵਾਲੀ ਤਿੱਖੀ ਹਵਾ ਚੱਲ ਪਈ। ਜੜ ਤੇ ਉਖਰ ਜਾ ਤਰ ਭਾਰੀ, ਬੜੇ ਬੜੇ ਜਿਹੜੇ ਦਰਖਤ ਜੜਾਂ ਤੋਂ ਪੁੱਟੇ ਜਾ ਰਹੇ ਹੈ। ਘੋਰ ਸ਼ਬਦ ਸੁਣ ਸਰਬ ਬਿਹੰਗਾ, ਭਿਆਨਕ ਆਵਾਜ਼ਾਂ ਜਾ ਸੁਣ ਕੇ ਸਾਰੇ ਪੰਛੀਆਂ ਨੇ, ਗਿਰ ਹੈ ਨਿਡੈ ਤੇ ਜਨ ਹੋਇਆ ਭੰਗਾ, ਕਹਿੰਦੇ ਮਰਿਆਂ ਵਾਂਗੂ ਆਲਣੇ ਵਿੱਚੋਂ ਡਿੱਗ ਰਹੇ। ਕਾਨਨ ਕੇ ਪਾਸ ਭਏ ਦੁਖਾਰੇ, ਇਸ ਤਰ੍ਹਾਂ ਜੰਗਲ ਦੇ ਜਿੰਨੇ ਪਸ਼ੂ ਹੈ ਸਾਰੇ ਦੁਖੀ ਹੋ। ਭੈ ਕਰ ਮੂਤਰ ਮਲਾ ਦੇ ਕਡਾਰੇ, ਕਹਿੰਦੇ ਭੈ ਦਾ ਕਵਾਜਾ ਸੁਣ ਕੇ ਕੋਈ ਮੂਲ ਕੋਈ ਇਸ ਤਰ੍ਹਾਂ ਮਲਾਦਿਕ ਸਿੱਟ ਰਿਹਾ। ਧਰ ਪਰ ਧਾਰਾ ਪਰ ਪੁੰਧਾਰੀ, ਧਰਤੀ ਦੇ ਉੱਪਰ ਜਿੰਨੇ ਬਦਲਾ ਕਹਿੰਦੇ ਪੂ ਪਾਗ ਦੀਆਂ ਧਾਰਾਂ ਬਰਸਾ ਰਹੇ। ਸਰਵਰਹਿ ਸਥਨ ਗੋ ਸ੍ਰੋਣਤ ਸਾਰੀ, ਜਿੰਨੀਆਂ ਗਊਆਂ ਥਣਾ ਦੇ ਵਿੱਚੋਂ ਕਹਿੰਦੇ ਲਹੂ ਚੋਰਿਆ ਦੁੱਧ ਦੇ ਥਾਂ। ਸਰਬ ਅਮੰਗਲ ਭਿਖ ਭੈ ਕਾਰੇ, ਸਾਰੇ ਕਹਿੰਦੇ ਜਿਹੜੇ ਅਮੰਗਲ ਹੈ ਨਾ ਭੈੜੇ ਆ ਲੱਛਣ ਜੇ ਦੇਖ ਕੇ। ਪਰਲੈ ਕਾਲ ਮਨ ਮਨ ਜੋ ਵਿਚਾਰੇ, ਲੋਕ ਮਨਾਂ ਵਿੱਚ ਵਿਚਾਰ ਦੇ ਵੀ ਪਰਲੋਂ ਦਾ ਸਮਾਂ ਆ ਗਿਆ ਹੈ। ਮਹਾ ਤ੍ਰਾਸ ਭਾ ਪ੍ਰਜਾ ਮਜਾਰੀ, ਜਿੰਨੀ ਸ੍ਰਿਸ਼ਟੀ ਹੈ ਪ੍ਰਜਾ ਉਹਦੇ ਵਿੱਚ ਬੜਾ ਡਰ ਪੈ ਹੋਇਆ। ਜਨਮੇ ਦੈਂਤ ਦੇਹ ਜਿਨ ਭਾਰੀ, ਕਹਿੰਦੇ ਦੋ ਦੈਂਤ ਪੈਦਾ ਹੋਏ ਜਿਨ੍ਹਾਂ ਦੇ ਭਾਰੀ ਸਰੀਰ ਸੀ। ਥੋਰਨ ਦਿਨ ਮਹਿ ਵਧਿਓ ਸਰੀਰ, ਮਰਦਾਨੇ ਪੁਰਾਣਾ ਵਿੱਚ ਲਿਖਿਆ ਵੀ ਉਹਨਾਂ ਦਾ ਥੋੜੇ ਦਿਨਾਂ ਵਿੱਚ ਸਰੀਰ ਬਹੁਤਾ ਵੱਧ ਗਿਆ। ਨਵਲੋ ਮੁਕਟ ਭਏ ਵੱਡ ਵੀਰਾ, ਜਿਵੇਂ ਆਕਾਸ਼ ਤੱਕ ਜਾ ਕੇ ਉਹਨਾਂ ਦੇ ਸਿਰ ਜਾਣ ਲੱਗੇ ਕਹਿੰਦੇ ਵੀਰਾਂ ਦੇ। ਹਿਰਨ ਨਾਸ਼ ਧਰ ਗਦਾ ਸਿਕੰਦੂ, ਜਿਹੜਾ ਕਹਿੰਦੇ ਹਿਰਨ ਕੱਛਪ ਸੀ ਵੱਡਾ ਪੁੱਤਰ, ਉਹਨੇ ਤਾਂ ਕਹਿੰਦੇ ਮੋਢੇ ਤੇ ਗੁਰਜ ਰੱਖ ਲਈ। ਕੀਨ ਦਿਗ ਬਿਜੈ ਭਾਮਤ ਅੰਧੂ, ਅਕਲ ਦਾ ਅੰਨਾ ਹੋਇਆ ਨੇ ਜਾ ਕੇ ਸਾਰੇ ਦਸੋ ਨੂੰ ਜਿੱਤ ਲਿਆ। ਜਿਉਂ ਖਗੇਸ਼ ਤੇ ਇਹ ਭੈ ਮਾਨੇ, ਇਸ ਤਰ੍ਹਾਂ ਗਰੜ ਤੋਂ ਕਹਿੰਦੇ ਸਾਰੇ ਜਿਹੜੇ ਸਭ ਭੈ ਮੰਨਦੇ। ਤਿਉਂ ਰਣ ਤਜ ਸੁਰ ਸਰਬ ਪਲਾਨੇ। ਕਹਿੰਦੇ ਜਦੋਂ ਹਰਨਕਸ਼ਵ ਨੇ ਗਦਾ ਜੀ ਮੋਢੇ ਰੁਕੀ, ਕਹਿੰਦੇ ਜਿੰਨੇ ਦੇਰ ਤੇ ਪੈ ਕਰਕੇ ਭੱਜ ਕੇ ਜੰਗ ਛੱਡ ਗਏ। ਜਬ ਹੈ ਨਿਪੁੰਸਕ ਅਮਰ ਨਿਹਾਰੇ। ਕਹਿੰਦੇ ਉਹ ਦੇਖਿਆ ਨਾ ਵੀ ਦੇਵਤੇ ਅਹੀਂ ਜਿਹੜੇ ਜੇ ਹੋ ਗਏ ਕੈ ਡਰਪੋਕ। ਗਰਜੋ ਘੋਰ ਗਰਭ ਉਰ ਧਾਰੇ। ਮਰਦਾਨੇ ਹਿਰਨਕਸ਼ਿਵ ਕਹਿੰਦੇ ਬੜਾ ਭਿਆਨਕ ਹੰਕਾਰ ਵਿੱਚ ਆ ਕੇ ਗਜੇ। ਘਰ ਧਰ ਗਦਾ ਉਦਦ ਮਹਿ ਗਵਨਾ। ਹੱਥ ਦੇ ਵਿੱਚ ਗਦਾ ਜੀ ਧਾਰ ਕੇ ਸਮੁੰਦਰ ਵਿੱਚ ਫਿਰ ਚਲਿਆ ਗਿਆ ਹਿਰਨਕਸ਼ਿਵ। ਗਯੋ ਬਰਨ ਕੋ ਜੇਠਾਂ ਭਵਨਾ। ਤੇ ਕਹਿੰਦੇ ਬਰਨ ਦੇਵਤੇ ਦਾ ਖਾਂ ਉੱਥੇ ਗਿਆ ਉਹਦੇ ਘਰੇ। ਕਹਿਣ ਲੱਗਿਓ ਤੁਮ ਸੂਰ ਕਹਾਵਾ। ਦੇਵਤੇ ਨੂੰ ਕਹਿੰਦਾ ਉਹ ਤੂੰ ਆਪਣੇ ਆਪ ਨੂੰ ਸੂਰਵੀਰ ਬਹਾਦਰ ਕੌਣ ਹੈ? ਹਮ ਸੋ ਉੱਠ ਕਰ ਯੁੱਧ ਮਚਾਵੋ। ਮੇਰੇ ਨਾਲ ਉੱਠ ਕੇ ਵੀ ਜੰਗ ਪੂਜਾ ਖਵਾ ਜਿਆ। ਸੁਣ ਖਾ ਸੁਣਿਓ ਕਾਨ ਮੈਂ ਹੋ ਬਲ ਭਾਰੀ। ਕਹਿੰਦੇ ਸੁਣਿਆ ਵੀ ਤੂੰ ਬੜਾ ਭਾਰੀ ਬਲਵਾਨ ਹੈ। ਪੂਰਬ ਜੀਤੇ ਤੋਂ ਹੀ ਸੁਰਾਰੀ। ਪਹਿਲਾਂ ਤੋਂ ਹੀ ਦੇਵਤੇ ਜਿੱਤੇ ਸੀ। ਸੁਣ ਕਰ ਵਰਣ ਗਹੀ ਅਸਬਾਨੀ। ਕਹਿੰਦੇ ਵਰਣ ਦੇਵਤੇ ਨੇ ਖਵਾਜੇ ਨੇ ਸੁਣ ਕੇ ਹਿਰਨਕਸ਼ ਨੂੰ ਇਉਂ ਬਚਨ ਕਿਹਾ। ਮੈਂ ਨਹਿ ਤੇਰੇ ਜੋਰ ਸਬਾਨੀ। ਮੈਂ ਵੀ ਹਿਰਨਕਸ਼ ਮੈਂ ਤੇਰੇ ਤੇਰੇ ਵਰਗਾ ਬਲ ਵਾਲਾ, ਤੇਰੇ ਵਰਗਾ ਮੇਰੇ ਵਿੱਚ ਬਲ ਹੈ ਨਹੀਂ। ਤੁਝ ਹੈ ਜੁੱਧ ਮਹਿ ਤੋਖਨ ਹਾਰੂ। ਕਹਿੰਦੇ ਉਹ ਹਿਰਨਕਸ਼ ਦੇ ਤੈਨੂੰ ਕਹਿੰਦੇ ਜੰਗ ਵਿੱਚ ਪ੍ਰਸੰਨ ਕਰਨ ਵਾਲਾ। ਬਿਨ ਪਦਮਾ ਪਤ ਕੋ ਨਾ ਨਿਹਾਰੂ। ਕਹਿੰਦੇ ਭਗਵਾਨ ਵਿਸ਼ਨੂੰ ਤੋਂ ਬਗੈਰ ਨੀ ਮੈਂ ਦੇਖਦਾ ਹਾਂ। ਜਾਹੋ ਰਸਾਤਲ ਮਿਲੀ ਤੁਝ ਤਾਈ। ਛੇਵੇਂ ਪਤਾਲ ਵਿੱਚ ਕਹਿੰਦੇ ਉਹ ਭਗਵਾਨ ਵਿਸ਼ਨੂੰ ਰਹਿੰਦਾ ਬਾਵਨ ਦੇ ਦਰਵਾਜੇ ਤੇ, ਉੱਥੇ ਜਾ ਤੂੰ ਲੜ ਉਹਦੇ ਨਾਲ। ਹਨ ਹੈ ਠਾਨ ਵਿਸਾਲ ਲੜਾਈ। ਉਹ ਕਹਿੰਦੇ ਤੇਰੇ ਨੂੰ ਮਾਰੇਗਾ ਬੜੀ ਭਾਰੀ ਲੜਾਈ ਕਰਕੇ। ਇਤੀ ਕਥਾ ਲੱਖ ਇਹ ਲੱਖ ਮਰਦਾਨੇ। ਹਾਂ ਇਸ ਤਰ੍ਹਾਂ ਮਰਦਾਨਿਆ ਇਹ ਹੈ ਇਤਨੀ ਕਥਾ। ਕਹਿੰਦੇ ਇੱਧਰ ਦੋ ਦੈਂਤਾਂ ਦੀ। ਹੁਣ ਉਸ ਤੋਂ ਬਾਅਦ ਜਿਵੇਂ ਇਹਨਾਂ ਨੂੰ ਮਾਰਨ ਵਾਸਤੇ ਹਿਰਨਕਸ਼ਿਵ ਨੂੰ ਬ੍ਰਹਮ ਅਵਤਾਰ ਧਾਰਿਆ ਸੀ, ਉਹ ਬਾਕੀ ਰਹਿੰਦੀ ਪੁਰਾਣਾਂ ਦੀ ਇਹ ਜੀ ਉਸ ਤਰ੍ਹਾਂ ਦੀ ਕਥਾ ਜੀ ਲਿਖੀ ਤਾਂ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਵੱਲੋਂ ਹੈ, ਪਰ ਕਹਾ ਦਿੱਤੀ ਹੈ ਮਰਦਾਨੇ ਦੇ ਮੁੱਖ ਤੋਂ ਵੀ ਮਰਦਾਨੇ ਨੇ ਮਾਰਾ ਨੂੰ ਕਿਹਾ ਵੀ ਤੁਸੀਂ ਸੁਣਾਓ, ਅਤੇ ਮਾਰਾ ਨੇ ਵੀ ਸੁਣਾ ਦਿੱਤੀ ਪੁਰਾਣਾਂ ਦੀ ਸਾਖੀ, ਕਿਉਂਕਿ ਕਵੀ ਸੰਤੋਖ ਸਿੰਘ 18 ਪੁਰਾਣ ਪੜ੍ਹਿਆ ਸੀ, ਜਿਸ ਕਰਕੇ ਜਿੱਥੇ ਕਿੱਥੇ ਉਹਨਾਂ ਦਾ ਦਾਹ ਕਾਲ ਲੱਗਦਾ ਹੈ ਉੱਥੇ ਗੁਰੂ ਕੀ ਕਥਾ ਦੇ ਵਿੱਚ ਇਹੋ ਜਿਹੇ ਪੁਰਾਣਾਂ ਦੀਆਂ ਵੀ ਕਥਾਵਾਂ ਵੀ ਉਹ ਸੁਣਾ ਜਾਂਦਾ ਹੈ, ਜਿਨ੍ਹਾਂ ਦੇ ਵਿੱਚੋਂ ਇਹ ਕਥਾ ਵੀ ਇਹ ਕਵੀ ਵੱਲ ਨਹੀਂ ਹੈ। ਭਾਈ ਮਰਦਾਨੇ ਨੇ ਐਸਾ ਕੁਝ ਕਿਹਾ ਇਹ ਤਾਂ ਆਪਣੇ ਵੱਲੋਂ ਉਹਦਾ ਕਥਨ ਹੈ। ਉਹ ਜਿਵੇਂ ਵੀ ਬ੍ਰਹ ਰੂਪ ਸੂਰ ਦਾ ਅਵਤਾਰ ਭਗਵਾਨ ਵਿਸ਼ਨੂੰ ਜੀ ਨੇ ਧਾਰਨ ਕੀਤਾ, ਇਹ ਹਿਰਨਕਸ਼ਿਵ ਨੂੰ ਮਾਰਿਆ, ਉਹ ਬਾਕੀ ਕੁਝ ਪ੍ਰਸੰਗ ਜਿਹਾ ਰਹਿੰਦਾ ਹੈ, ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪੜ੍ਹ ਸੁਣ ਲਵਾਂਗੇ। ਤੁਝ ਹੈ ਜੁੱਧ ਮਹਿ ਤੋਖਨ ਹਾਰੂ, ਬਿਨ ਪਦਮਾ ਪਤ ਕੋ ਨਾ ਨਿਹਾਰੂ। ਜਾਹੋ ਰਸਾਤਲ ਮਿਲ ਤੁਝ ਤਾਈ, ਹਨ ਹੈ ਠਾਨ ਵਿਸਾਲ ਲੜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਠੇ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ, ਹਾਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਤ ਦਿਹਾਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ।